सतगुरु सहज जी। गुरु गरीब निवाज, गुरु ग्रंथ साहिब जीओ महारा। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगा। सतगुर मेरा सदा सदा, ना आवे ना जाए। सतगुर मेरा सदा सदा, ना आवे ना जाए। ओह बनासी पुरख है, सब में रहया समाए। आओ सारे रल के कुछ समा गुरबाणी कीर्तन करिए। कोई रसना बाजी ना रवे, सारे रल के पढ़ो। सुन मन मेरे, जी सुन मन मेरे, तत ज्ञान। सुन मन मेरे, तत ज्ञान। मन मे सुन मन मेरे, तत ज्ञान। सुन मन मेरे, तत ज्ञान। जी सुन मन मेरे, तत ज्ञान। सुन मन मेरे, तत ज्ञान। देवन वाला सब बित जान, गुरमुख पाइए नाम निधान। गुरमुख पाइए नाम निधान, जी गुरमुख पाइए नाम निधान। Oh, ਗਿਆ ਜੀ ਸੋਨ ਮਨ ਤੱਤ ਗਿਆ ਪੜੋ ਜੀ ਸੋਨ ਮਨ ਬੋਲੋ ਬਈ ਤੱਤ ਗਿਆ ਪੜੋ ਸੋਣ ਮਨ ਜੀ ਤੱਤ ਗਿਆ ਪੜੋ ਪੜੋ ਸੋਣ ਮਨ ਸਤਿਗੁਰ ਹਮਰਾ ਸਤਿਗੁਰ ਹਮਰਾ ਪਰਮ ਗਵਾਇਆ ਸਤਿਗੁਰ ਹਮਰਾ ਪਰਮ ਗਵਾਇਆ ਸਤਿਗੁਰ ਹਮਰਾ ਪਰਮ ਗਵਾਇਆ ਸਤਿਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਜੀ ਹਰ ਨਾਮ ਨਿਰੰਜਨ ਮਨ ਵਸਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨ ਸ਼ਬਦ ਚੀਨ ਸਦਾ ਸੁਖ ਪਾਇਆ ਸ਼ਬਦ ਜੀਨ ਸਦਾ ਸੁਖ ਪਾਇਆ ਸ਼ਬਦ ਜੀਨ ਸਦਾ ਸੁਖ ਪਾਇਆ ਸ਼ਬਦ ਜੀਨ ਸਦਾ ਸੁਖ ਸ਼ਬਦ ਜੀਨ ਸਦਾ ਸੁਖ ਸ਼ਬਦ ਜੀਨ ਸਦਾ ਸੁਖ ਸੁਣ ਮਨ ਤੱਤ ਗਿਆ ਤੱਤ ਗਿਆ ਜੀ ਸੁਣ ਮਨ ਤੱਤ ਗਿਆ ਦੇਵਣ ਵਾਲਾ ਰੱਬ ਬਿਤ ਜਾਣ ਸਭ ਬਿਤ ਜਾਣ ਜੀਤੇ ਵਨਵਾ ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਣ ਦਰ ਸਾਚੇ ਦਰ ਸੱਚ ਦਿਸੈ ਸੱਚਿਆ सेवा ते तिर भवन सोजी हो आप पशान हर पावे सोए साची बाणी महलो परापत होए गुर सेवा ते सब कुल उधारे निर्मल नाम रखे उरतारे साची शोभा साच द्वारे नामे उधरे कुल सवाए नानक हर का नाम रखो और हर भक्ति रखे हर भक्ति रखे Vastru Vastru Vastru वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु हथी पैरी जी कम करिए हथी पैरी जी कम करिए हथी पैरी जी कम करिए हथी पैरी जी कम हथी पैरी जी कम करिए हथी पैरी जी कम करिए कन्नी सुनिए गुरादी सुनिए गुरादी वाणी प्यारो कम करिए हथी पैरी जी कम करिए सुनिए गुरादी वाणी प्यारो करिए हथी पैरी जी कम करिए सुनिए गुरानी बाणी प्यारो कम करिए हथी पैरी जी कम करिए सुनिए गुरानी सुनिए गुरानी बाणी प्यारो कम करिए हथी पैरी जी कम करिए कन्नी सुनिए गुरादी बाणी प्यारो कम करिए हथी पैरी जी कम करिए कन्नी सुनिए गुरादी बाणी प्यारो कम करिए हथी पैरी जी कम करिए नामा कहत लुचना मुख तेरा संभाल हाथ पांव कर काम सब चीत निरंजना परम सत्कार योग सतगुरां दी साजी नवाजी गुरु प्यारी गुरु स्वादी साध संग जी रसना पवित्र करो गुरु जी की बख्शिश दोहराओ प्यार नाल फतेह बुलाओ सारे आखो जी वाहे गुरु जी का खालसा वाहे गुरु जी की फतेह बेनती है जी पहरेदारा नू सारी संगत तकरीबन आई गई है जेडे थोड़े बहुत रह जाणगे बाद विच मत्था टेक लैणगे मत्था दूरों भी टिक जाना प्रेम भेटा अपनी बाद च रख लैणगे पहरेदार वीरां नू बेनती है भी तकड़े हो के पिछे बैठ जाओ जेडी भी संगत लेट आउंदी है बाद विच अगे आ जाए आपां जिन्ने के बैठे हैं आपां एकाग्रता बना के बैठी अज लास्ट दीवान है और बड़ी वड्डी गिणती विच आप सारे गुरु जी दे पावन चरणा विच हाजर होए सारे तरह के स्रोते संगत विच हुंदे है कईयां दा बौद्धिक पद्धर बहुत उच्चा हुंदा है आई क्यू लैवल कईयां दा बड़ा वड्डा वधिया हुंदा है कईयां दा बहुत ਘੱਟ ਗੱਲ ਨੂੰ ਸਮਝਦੇ ਹੁੰਦੇ ਆ, ਕਈ ਬਹੁਤ ਬਰੀਕ ਨੁਕਤੇ ਵੀ ਜਿਹੜੇ ਆ ਬੜੀ ਛੇਤੀ ਉਹਨਾਂ ਦੇ ਕਲਿੱਕ ਹੋ ਜਾਂਦੇ ਆ। ਸੋ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਸਾਰੇ ਯਤਨ ਕਰੀਏ, ਕਿਉਂਕਿ ਇਹੀ ਸਾਡਾ ਖਜ਼ਾਨਾ ਭਾਈ, ਸਾਡਾ ਦਿਮਾਗ ਦਾ ਵਿਕਾਸ ਹੋਣਾ, ਸਾਡਾ ਦਿਮਾਗ ਦਾ ਖੁੱਲਣਾ, ਉਹੀ ਧਰਮ, ਉਹੀ ਗੱਲ, ਉਹੀ ਗਿਆਨ ਸਾਡੇ ਲਈ ਫਾਇਦੇ 'ਚ ਹੈ ਜਿਹੜਾ ਸਾਡਾ ਦਿਮਾਗ ਖੋਲੇ, ਜਿਹੜਾ ਧਰਮ ਸਾਨੂੰ ਬੁੱਧੂ ਬਣਾਵੇ, ਜਿਹੜਾ ਧਰਮ ਸਾਨੂੰ ਡੈਡ ਕਰੇ, ਜਿਹੜਾ ਧਰਮ ਸਾਨੂੰ ਕਰਮ ਕਾਂਡੀ ਬਣਾਵੇ, ਜਿਹੜਾ ਧਰਮ ਸਮਝਾਵੇ ਕੱਖ ਨਾ, ਬਸ ਵੀ ਕਰੀ ਚੱਲੋ ਕਰੀ ਚੱਲੋ, ਇਹੋ ਜਿਹੇ ਧਰਮ ਤੋਂ ਨਾਸਤਕ ਹੋ ਜਾਣਾ ਚਾਹੀਦਾ, ਖੁੱਲ ਕੇ ਕਹਿ ਦੇਣਾ ਚਾਹੀਦਾ ਵੀ ਮੈਂ ਨਾਸਤਕ, ਮੈਂ ਨਹੀਂ ਮੰਨਦਾ। ਪਰ ਜਿੱਥੇ ਵਿਕਾਸ ਹੈ ਸਾਡਾ, ਸਾਡੇ ਮਾਈਂਡ ਦੀ ਡਿਵੈਲਪਮੈਂਟ ਹੈ, ਉਹ ਸਾਡਾ ਧਰਮ ਹੈ। ਸਰਬ ਵਿਆਪਕ ਜਿਹੜਾ ਰੱਬ ਹੈ, ਪਰਮਾਤਮਾ ਹੈ, ਉਸ ਰੱਬ ਦੇ ਬਣਾਏ ਹੋਏ ਨਿਯਮਾਂ ਨੂੰ ਅਸੀਂ ਧਰਮਕ ਮੰਨਦੇ ਹਾਂ। ਇੱਕੋ ਹੀ ਧਰਮ ਹੈ ਇੱਥੇ ਜਿਹੜਾ ਸਾਰਿਆਂ ਤੇ, ਜਿਵੇਂ ਨਾ ਸਾਡੇ ਇੰਡੀਆ ਦਾ ਇੱਕ ਕਾਨੂੰਨ ਬਣਿਆ ਹੋਇਆ, ਭਾਰਤ ਦਾ ਇੱਕ ਕਾਨੂੰਨ ਹੈ, ਅਮਰੀਕਾ ਦਾ ਵੀ ਇੱਕ ਕਾਨੂੰਨ ਬਣਿਆ, ਕੈਨੇਡਾ ਦਾ ਵੀ ਇੱਕ ਕਾਨੂੰਨ ਬਣਿਆ, ਸਾਡੇ ਵੀ ਇੱਥੇ ਇੱਕ ਕਾਨੂੰਨ ਹੈ ਰੱਬ ਦਾ ਨਿਯਮ, ਤੇ ਉਹਦੇ ਨਿਯਮਾਂ ਦੀ ਜਿਹੜੀ ਸ਼ਕਤੀ ਹੈ, ਸ਼ਕਤੀ ਉਹੀ ਹੈ ਨਾ। ਹੁਣ ਮੰਨ ਲਓ ਸੂਰਜ ਜਿਹੜਾ ਸਾੜਦਾ ਹੈ, ਇਹ ਸਾੜਦਾ ਹੀ ਹੈ, ਇਹ ਸ਼ਕਤੀ ਹੈ, ਇਹਨੂੰ ਭਾਵੇਂ ਤੁਸੀਂ ਇੱਕ ਸ਼ਕਤੀ ਕਹਿ ਲਓ, ਚਾਹੇ ਤੁਸੀਂ ਇਹਨੂੰ ਇੱਕ ਤਾਕਤ ਕਹਿ ਲਓ, ਚਾਹੇ ਤੁਸੀਂ ਇਹਨੂੰ ਇੱਕ ਐਨਰਜੀ ਕਹਿ ਲਓ, ਚਾਹੇ ਤੁਸੀਂ ਇਹਨੂੰ ਰੱਬ ਕਹਿ ਲਓ, ਸਾਰੀ ਕੁਦਰਤ ਦੇ ਵਿੱਚ ਉਹੀ ਵਸਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੁਣ ਜਿੱਦਾਂ ਮੰਨ ਲਓ ਵੀ ਸੂਰਜ ਦੀ ਰੌਸ਼ਨੀ ਆ ਰਹੀ ਹੈ, ਇਹਦੀ ਸ਼ਕਤੀ ਇਹਦੇ ਸਾਹਮਣੇ ਸਾਡੀ ਪੇਸ਼ ਨਹੀਂ ਚੱਲਦੀ। ਮੰਨ ਲਓ ਵੀ ਹੁਣ ਤੇ ਘੱਟ ਪੈਂਦੀ ਹੈ, ਅੱਜ ਤੋਂ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਗਰਮੀ ਵੱਧ ਜਾਣੀ ਹੈ, ਫਿਰ ਸਾੜੂ ਪਿੰਡਾ ਸੜਦਾ। ਇਹਦੇ ਤੋਂ ਬਚਣ ਲਈ, ਇਹ ਹੈ ਕੁਦਰਤ ਦਾ ਨਿਯਮ, ਇਹਦੇ ਤੋਂ ਬਚਣ ਲਈ ਜਿਹੜਾ ਦਿਮਾਗ ਵਰਤ ਕੇ ਇਹਦਾ ਪ੍ਰਬੰਧ ਕਰਦੇ ਹਾਂ ਆਪਾਂ, ਇਸੇ ਨੂੰ ਸਾਇੰਸ ਕਹਿੰਦੇ ਆ। ਆਖੋ ਸਤਨਾਮ ਦੀ ਵਾਹ। ਇਹਦੇ ਤੋਂ ਬਚਣਾ ਕਿੱਦਾਂ, ਹੁਣ ਬਈ ਸੇਕ ਜ਼ਿਆਦਾ, ਇਹ ਸਾਇੰਸ ਬਣ ਗਈ ਵੀ ਇਹਦੇ ਤੋਂ ਬਚਾ ਕਿਵੇਂ ਕਰੀਏ। ਉਦੋਂ ਬਾਅਦ ਪ੍ਰਬੰਧ ਕਰਿਆ ਕਿਸੇ ਨੇ, ਕੋਈ ਛੱਤ ਪਾ ਲਈ ਕਿਸੇ ਨੇ, ਕੋਈ ਕਿਵੇਂ ਪ੍ਰਬੰਧ ਕੀਤਾ ਕਿਸੇ ਨੇ, ਕਿਵੇਂ ਕੀਤਾ, ਇਹ ਪ੍ਰਬੰਧ ਕਰਨਾ ਅਸੀਂ। ਪਰਮਾਤਮਾ ਦੇ ਨਿਯਮ ਹੀ ਧਰਮ ਹੈ, ਇੱਕੋ ਹੀ ਧਰਮ ਹੈ ਇੱਥੇ, ਰੱਬ ਦਾ ਬਣਾਇਆ ਹੋਇਆ ਜਿਹੜਾ, ਪਰਮਾਤਮਾ ਦਾ ਬਣਾਇਆ ਹੋਇਆ ਧਰਮ ਹੈ ਜਿਹੜਾ, ਉਸ ਨਿਯਮਾਂ ਨੂੰ ਸਮਝਣ ਵਾਸਤੇ ਜਿਹੜਾ ਦਿਮਾਗ ਵਰਤਣਾ ਪੈਂਦਾ ਨਾ। ਹੁਣ ਮੰਨ ਲਓ ਕਿਸੇ ਨੇ ਇਹਨੂੰ ਇੰਨਾ ਵਧੀਆ ਸਮਝ ਲਿਆ ਵੀ ਇਹਦੇ ਤੋਂ ਬਿਜਲੀ ਲੱਗ ਪਏ ਪੈਦਾ ਕਰਨ, ਬਿਜਲੀ ਪੈਦਾ ਹੁੰਦੀ ਹੈ ਨਾ ਲਾਈਟ ਤੋਂ, ਧੁੱਪ ਤੋਂ ਮੋਟਰਾਂ ਚੱਲ ਰਹੀਆਂ ਨੇ, ਲਾਈਟਾਂ ਜਗਦੀਆਂ ਨੇ, ਸੋਲਰ ਸਿਸਟਮ ਲੱਗਿਆ ਹੋਇਆ ਹੈ। ਹੁਣ ਸੋਲਰ ਸਿਸਟਮ ਕੀ ਹੈ, ਵੇਖ ਲਿਆ ਵੀ ਉਹਨਾਂ ਨੇ ਬੰਦਿਆਂ ਨੇ ਦਿਮਾਗ ਵਰਤਿਆ ਐਂ, ਹੁਣ ਸਾਡੇ ਵਰਗੇ ਦੇ ਤਾਸ਼ਾਂ ਖੇਡਦੇ ਰਹਿ ਗਏ ਸਾਰੀ ਜ਼ਿੰਦਗੀ, ਆਪਾਂ ਤੇ ਇਹੋ ਜਿਹੀ ਕਾਢ ਕੱਢ ਹੀ ਨਹੀਂ ਨਾ ਸਕੇ। ਸਾਡੀ ਤੇ ਇੱਕੋ ਹੀ ਕਾਢ ਨਿਕਲੀ ਹੈ, ਪਿੱਛੇ ਜੇ ਇੱਕ ਫੋਟੋ ਨੈੱਟ ਤੇ ਘੁੰਮਦੀ ਸੀ, ਉਹ ਕਿਸੇ ਨੇ ਨਾ ਪਤਾ ਨਹੀਂ ਹੋਲੇ ਮਹੱਲੇ ਦੀ ਖਿੱਚੀ ਹੋਊ ਜਾਂ ਪਤਾ ਨਹੀਂ ਕਿਤੇ ਦਮਦਮਾ ਸਾਹਿਬ ਦੀ ਹੋਊ, ਉਹ ਇੱਕ ਨਿਹੰਗ ਬਾਬਾ, ਉਹ ਕੁੰਡਾ ਲੱਗਿਆ ਹੋਇਆ ਤੇ ਉਹ ਵੱਡਾ ਸਾਰਾ ਜਿਹੜਾ ਹੁੰਦਾ ਨੀ ਸੁੱਕਾ ਘੁੱਟਣ ਵਾਲਾ, ਜਿਹੜਾ ਉਹ ਸਲੋਤਰ ਜਿਹਾ ਕਹਿੰਦੇ ਆ ਉਹਨੂੰ, ਕਾਫੀ ਵੱਡਾ ਭਾਰਾ ਹੁੰਦਾ, ਉੱਤੋਂ ਵੱਡਾ ਹੁੰਦਾ, ਤੇ ਉਹ ਜਿਹੜਾ ਸਲੋਤਰ ਹੈ ਉਹਦੇ ਤੇ ਮੋਟਰ ਫਿੱਟ ਕੀਤੀ ਹੋਈ ਹੈ ਤੇ ਉਹਦੇ ਉੱਤੇ ਲਿਖਿਆ ਹੋਇਆ ਸੀ, ਕਹਿੰਦੇ ਸਾਡੇ ਵਾਲਿਆਂ ਨੇ ਤੇ ਆਹ ਕਾਢ ਕੱਢੀ ਹੈ ਵੀ ਜਿਹੜਾ ਉਹ ਜ਼ੋਰ ਲਾਉਣਾ ਪੈਂਦਾ, ਹੁਣ ਮੋਟਰ ਨਾਲ ਹੀ ਚੱਲੀ ਚੱਲੂ, ਭੰਗ ਵਾਲਾ ਕੰਮ ਜਿਹੜਾ ਮੋਟਰ ਨਾਲ ਹੀ ਹੋਈ ਜਾਓ, ਆਹ ਕਾਢਾਂ ਕੱਢੀਆਂ ਸਾਡੀਆਂ ਕਾਢਾਂ ਤੇ ਇੱਦਾਂ ਦੀਆਂ। ਪਰਮਾਤਮਾ ਦੇ ਨਿਯਮ ਨੇ ਜਿਹੜੇ, ਰੱਬ ਦੇ ਜਿਹੜੇ ਨਿਯਮ ਨੇ, ਉਹ ਸੂਰਜ ਚੜ੍ਹੇ ਨੂੰ ਵੇਖਿਆ ਬੰਦਿਆਂ ਨੇ ਤੇ ਦਿਮਾਗ ਲਾ ਕੇ ਵੀ ਇਹਦੀ ਜਿਹੜੀ ਸ਼ਕਤੀ ਹੈ ਇਹਨੂੰ ਸੇਵ ਕੀਤਾ ਜਾ ਸਕਦਾ, ਇਹਦੀ ਐਨਰਜੀ ਨੂੰ, ਇਹਦੀ ਧੁੱਪ ਨੂੰ ਸੇਵ ਕਰਕੇ ਮੋਟਰ ਚਲਾਈ ਜਾ ਸਕਦੀ ਹੈ। ਬਸ ਬਣ ਗਈ ਗੱਲ, ਇਹੀ ਸਾਇੰਸ ਹੋ ਗਈ। ਨਹਿਰ ਤੇ ਚੱਲਦੀ ਸਭ ਨੇ ਵੇਖ ਲਈ, ਇੱਕ ਬੰਦੇ ਨੇ ਕਿਹਾ ਯਾਰ ਐਂ ਨਹੀਂ, ਨਹਿਰ ਚੱਲਦੀ ਦਾ ਪ੍ਰੈਸ਼ਰ ਪਾਣੀ ਦਾ ਕਿੰਨਾ ਹੈ, ਪਾਣੀ ਦੇ ਪ੍ਰੈਸ਼ਰ ਦਾ ਹਿਸਾਬ ਕਿਤਾਬ ਲਾ ਕੇ ਅਗਲੇ ਨੇ ਚੱਕੀ ਲਾ ਦਿੱਤੀ, ਅਜੇ ਵੀ ਲੱਗੀ ਹੋਈ ਹੈ ਨਾ ਕਦੋਂ ਦੀ, ਉਹ ਘਰਾਟਾਂ ਤੇ ਚੱਕੀ, ਕਦੋਂ ਦੀ ਲੱਗੀ ਹੈ? ਪਾਣੀ ਦੇ ਪ੍ਰੈਸ਼ਰ ਦਾ ਹਿਸਾਬ ਲਾ ਕੇ ਜਿਹੜਾ ਦਿਮਾਗ ਵਰਤਣਾ ਹੈ, ਉਦੋਂ ਜਿਹੜੇ ਬੰਦਿਆਂ ਨੇ ਦਿਮਾਗ ਵਰਤਿਆ, ਇਸੇ ਨੂੰ ਸਾਇੰਸ ਕਹਿੰਦੇ ਆ। ਹੋਰ ਸਾਇੰਸ ਕੀ ਹੈ? ਨਿਯਮ ਨੂੰ ਸਮਝ ਕੇ ਉਹਨੂੰ ਵਰਤੋ। ਰੱਬ ਦੇ ਨਿਯਮਾਂ ਨੂੰ ਸਮਝਣਾ ਪਰਮਾਤਮਾ ਦੇ ਬਣਾਏ ਹੋਏ ਧਰਮ ਦੀ ਵਿਆਖਿਆ ਕਰਦੀ ਹੈ ਸਾਇੰਸ। ਸਾਇੰਸ ਰੱਬ ਦੇ ਨਿਯਮਾਂ ਤੋਂ ਉਲਟ ਨਹੀਂ ਚੱਲ ਸਕਦੀ। ਸਾਇੰਸਦਾਨਾਂ ਨੇ ਜਹਾਜ਼ ਬਣਾਏ ਹੈ, ਉਡਾਏ ਹੈ, ਪਰ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਜਹਾਜ਼ ਬਣਾਏ ਉਡਾਏ, ਉਹਨਾਂ ਨੇ ਪਹਿਲਾਂ ਵੇਖਿਆ ਵੀ ਗ੍ਰੈਵਿਟੀ ਕਿੰਨੀ ਹੈ, ਧਰਤੀ ਦੇ ਵਿੱਚ ਖਿੱਚ ਕਿੰਨੀ ਹੈ, ਕਿੰਨੀ ਖਿੱਚ ਤੇ ਕਿੰਨੀ ਸਪੀਡ ਨਾਲ ਜਹਾਜ਼ ਉੱਚੇ ਉੱਚਾ ਲਿਜਾਣਾ ਪੈਣਾ। ਉੱਪਰ ਲਿਜਾ ਕੇ ਜਿੱਥੇ ਖਿੱਚ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਉੱਥੇ ਫਿਰ ਬੈਲੈਂਸ ਚੱਲਦਾ ਹੈ। ਪਹਿਲਾਂ ਨਿਯਮ ਸਮਝੇ ਜਾਂਦੇ ਹੈ, ਉਹਦੇ ਮੁਤਾਬਕ ਫਿਰ ਉਹਨੂੰ ਅੱਗੇ ਵਿਆਖਿਆ ਕੀਤੀ ਜਾਂਦੀ ਹੈ। ਸਾਇੰਸ ਨੇ ਧਰਮ ਦੀ ਵਿਆਖਿਆ ਕੀਤੀ ਹੈ, ਪਰ ਕਿਹੜੇ ਧਰਮ ਦੀ ਵਿਆਖਿਆ? ਇਹਨਾਂ ਲੋਕ ਬੰਦਿਆਂ ਦੇ ਬਣਾਏ ਧਰਮ ਦੀ ਵਿਆਖਿਆ ਨਹੀਂ, ਰੱਬ ਦੇ ਬਣਾਏ ਧਰਮ ਦੀ ਵਿਆਖਿਆ ਕੀਤੀ। ਪਰਮਾਤਮਾ ਦੇ ਬਣਾਏ ਹੋਏ ਜਿਹੜੇ ਨਿਯਮ ਹਨ, ਉਹਨਾਂ ਦੀ ਵਿਆਖਿਆ ਕੀਤੀ ਸਾਇੰਸ ਨੇ। ਮਾੜੀ ਨਹੀਂ ਇਹ, ਤੇ ਸਾਨੂੰ ਤੇ ਪਤਾ ਹੀ ਨਹੀਂ ਸੀ ਲੱਗਣਾ। ਹੁਣ ਸਾਡੇ ਵਰਗਾ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਰਦੇ ਆ, ਜਦੋਂ ਸਾਨੂੰ ਰੱਬ ਬਾਰੇ ਦੱਸਦੇ ਆ, ਆਪਾਂ ਕਹਿੰਦੇ ਵਾਹ ਬਈ ਵਾਹ, ਐਂ ਨਿਕਲਦਾ ਸਾਡੇ ਅੰਦਰੋਂ ਵਾਹ ਬਈ ਵਾਹ, ਵਾਹਿਗੁਰੂ ਵਾਹਿਗੁਰੂ, ਰੱਬਾ ਤੂੰ ਇਹੋ ਜਿਹਾ, ਉਹ ਰੱਬਾ ਤੂੰ ਇਹੋ ਜਿਹਾ, ਏਦਾਂ ਆਪਾਂ ਕਰਦੇ। ਤੇ ਜਦੋਂ ਸਾਇੰਸ ਨੇ ਵਿਖਾਇਆ ਵੀ ਏਦਾਂ ਸੋਲਰ ਸਿਸਟਮ ਲਾ ਕੇ ਮੋਟਰ ਚਲਾ ਦਿੱਤੀ, ਸੋਲਰ ਸਿਸਟਮ ਲਾ ਕੇ ਲਾਈਟਾਂ ਜਗਾ ਦਿੱਤੀਆਂ, ਆਪਾਂ ਕਹਿੰਦੇ ਅੱਛਾ ਵੀ ਬਿਜਲੀ ਇਹਦੇ ਤੇ ਪੈਂਦੀ ਹੈ, ਸੂਰਜ ਦੀ ਰੌਸ਼ਨੀ ਇਹਦੇ ਤੇ ਪੈਂਦੀ ਹੈ, ਇਹ ਸੇਵ ਕਰ ਲੈਂਦਾ ਯਾਰ, ਕਮਾਲ ਹੋ ਗਈ। ਤਾਂ ਵੀ ਅਸੀਂ ਵਾਹ ਵਾਹ ਲੱਗ ਪਏ ਕਰਨ, ਸਾਇੰਸ ਨੇ ਵੀ ਵਾਹ ਵਾਹ ਕਢਾ ਦਿੱਤਾ ਸਾਡੇ ਅੰਦਰੋਂ, ਕਿਉਂਕਿ ਏਦਾਂ ਵੀ ਕੀਤਾ ਜਾ ਸਕਦਾ। ਵਾਹ ਬਈ ਵਾਹ, ਕਮਾਲ ਕਰਤੀ ਆ। ਤੇ ਹੁਣ ਆਪਾਂ ਇੱਥੇ ਬੈਠੇ ਹਾਂ, ਗੱਲ ਅਮਰੀਕਾ ਕਰ ਲੈਂਦੇ ਹਾਂ, ਤੇ ਜਦੋਂ ਇਹ ਵੇਖਦੇ ਹਾਂ ਵੀ ਹੁਣ ਫੋਟੋ ਜਿਹੜੀ ਤੂੰ ਛੱਡਦਾ ਹੈ ਤੇਰੇ, ਉਹ ਜਦੋਂ ਉਹ ਕਿਹੜੀਆਂ ਤਰੰਗਾਂ ਨੇ, ਜਦੋਂ ਤੂੰ ਫੋਟੋ ਇਦਾਂ ਚੱਲਦੀ ਹੈ, ਉਹ ਕਿਵੇਂ ਤੇਰੇ ਫੋਨ ਚੋਂ ਨਿਕਲੀ, ਕਿਵੇਂ ਦੂਜੇ ਫੋਨ ਤੱਕ ਪਹੁੰਚ ਗਈ? ਕੋਈ ਅਮਰੀਕਾ ਬੈਠਾ, ਇੱਕ ਸਕਿੰਟ ਸਕਿੰਟ ਤੇ ਜ਼ਿਆਦਾ ਹੈ, ਤੂੰ ਵੀ ਘੱਟ ਟਾਈਮ ਲੱਗਦਾ, ਫੋਟੋ ਉੱਥੇ ਪਹੁੰਚ ਜਾਂਦੀ ਹੈ, ਅਗਲੇ ਦੇ ਫੋਨ 'ਚ ਜਾ ਪਹੁੰਚ, ਸਾਰੀ ਦੁਨੀਆ ਤੱਕ ਪਹੁੰਚ ਜਾਂਦੀ ਹੈ, ਇੱਕ ਸਕਿੰਟ ਲੱਗਦਾ ਹੈ। ਇਹ ਸਾਇੰਸ ਨੇ ਕੀਤਾ, ਨਿਯਮ ਨੂੰ ਸਮਝ ਕੇ ਕੀਤਾ ਹੈ। ਪਰਮਾਤਮਾ ਦੇ ਨਿਯਮ ਨੂੰ ਸਮਝ ਕੇ ਵੀ ਏਦਾਂ ਚੱਲਦਾ, ਇਹ ਏਦਾਂ ਵਰਤੀ ਲਈਏ, ਦਿਮਾਗ ਨੂੰ ਵਰਤਿਆ। ਤਾਂ ਕਰਕੇ ਭਾਈ ਜਿਹੜਾ ਗਿਆਨ ਸਾਡਾ ਦਿਮਾਗ ਖੋਲੇ, ਸਾਨੂੰ ਉਹਦੀ ਲੋੜ ਹੈ। ਜਿਹੜਾ ਸਾਨੂੰ ਡੈੱਡ ਕਰੇ ਉਹਦੀ ਸਾਨੂੰ ਲੋੜ ਨਹੀਂ। ਅੱਜ ਦੇ ਸਾਡੇ ਬਾਬੇ, ਅੱਜ ਦਾ ਸਾਡਾ ਸਿਸਟਮ ਸਾਨੂੰ ਡੈੱਡ ਕਰਦਾ ਹੈ। ਤੂੰ ਨਹੀਂ ਬੋਲਣਾ, ਤੂੰ ਨਹੀਂ ਸੋਚਣਾ, ਤੂੰ ਸਵਾਲ ਨਾ ਕਰ, ਬਸ ਜਿਵੇਂ ਚੱਲਦਾ ਚੱਲਣ ਦੇ। ਤੁਸੀਂ ਆਪਾਂ ਕਹਿੰਦੇ ਹਾਂ ਵੀ ਯਾਰ ਇੱਥੇ ਮੱਥਾ, ਹੁਣ ਮੰਨ ਲਓ, ਹੁਣ ਸਵਾਲ ਤੁਸੀਂ ਕਰਕੇ ਵੇਖੋ, ਸਾਡੇ ਹੁਣ ਮੇਰਾ ਪਿੰਡ ਨਾਲ ਹੀ ਹੈ, ਇੱਥੇ ਢੱਡਰੀਆਂ ਤੇ ਬਿਲਕੁਲ ਗੁਆਂਢ 'ਚ ਤੁਹਾਡੇ, ਬਿਲਕੁਲ ਨਾਲ ਆ ਮੈਂ ਆਪਣੇ ਪਿੰਡ ਦੇ, ਤੇ ਸਾਡੇ ਪੰਜ ਚਾਰ ਪੀਰਾਂ ਦੀਆਂ ਜਗ੍ਹਾ ਹੋਣਗੀਆਂ ਘੱਟ ਤੋਂ ਘੱਟ ਪਿੰਡ 'ਚ, ਆਪਣੇ ਪਿੰਡ ਦੀ ਗੱਲ ਕਰਦਾ ਮੈਂ, ਲੋਕਾਂ ਦੇ ਚਲੋ ਪਿੰਡਾਂ ਤੋਂ ਵੀ ਨਹੀਂ ਵੇਖਿਆ। ਹੁਣ ਸਾਡੇ ਆਮ ਨਾ ਖੇਤ ਵੀ ਇੱਕ ਪੀਰ ਦੀ ਜਗ੍ਹਾ ਸੀ, ਨਹਿਰ ਤੋਂ ਉਰਲੇ ਪਾਸੇ, ਆ ਜਿਹੜੀ ਵੱਡੀ ਨਹਿਰ ਵਿਚਾਲੇ ਆਉਂਦੀ ਹੈ ਸਾਡੇ ਪਿੰਡ ਤੇ ਤੁਹਾਡੇ ਪਿੰਡਾਂ ਦੇ ਵਿਚਾਲੇ ਦੀ ਨਹਿਰ ਆਉਂਦੀ ਹੈ, ਜਿਹੜੀ ਇਧਰਲੇ ਪਾਸੇ ਖੇਤ ਸਨ, ਤੇ ਉੱਥੇ ਵੀਰਵਾਰ ਨੂੰ ਆਮ ਜਿਹੜੇ ਖੇਤਾਂ ਵਾਲਿਆਂ 'ਚ ਗੱਲਾਂ ਬਣਾਈਆਂ ਹੋਈਆਂ ਹੁੰਦੀਆਂ ਸੀ ਵੀ ਜੇ ਇੱਥੇ ਨਾ ਦੀਵਾ ਜਗਾਇਆ ਇੱਥੇ ਤੇ ਐਂ ਹੋ ਜਾਣਾ, ਜੇ ਦੀਵਾ ਨਾ ਜਗਾਇਆ ਟਰੈਕਟਰ ਖੜ ਜਾਣਾ। ਉੱਥੇ ਮੈਨੂੰ ਚੇਤਾ ਹੈ ਕਿ ਸਾਡੇ ਪਰਿਵਾਰ 'ਚੋਂ ਮੇਰੇ ਪਿਓ ਨੇ ਕਹਿਣਾ ਭੱਜ ਕੇ ਜਾ ਕੇ ਜਾਂ ਪਤਾਸੇ ਲੈ ਕੇ ਆ 5 ਰੁਪਈਆਂ ਦੇ, ਤੇ ਪਤਾਸੇ ਲੈ ਕੇ ਆਉਂਦੇ ਸੀ, ਪਹਿਲਾਂ ਉੱਥੇ ਚੜਾ ਕੇ ਆਉਂਦੇ ਸੀ, ਫਿਰ ਉੱਥੇ ਟਰੈਕਟਰ ਚਲਾਉਂਦੇ ਸੀ, ਕਹਿੰਦੇ ਨਾ ਨਹੀਂ ਤੇ ਨੁਕਸਾਨ ਹੋ ਜਾਣ, ਕੋਈ ਡਰ ਬੈਠਾ ਹੋਇਆ ਸੀ ਮਨ 'ਚ, ਭੈ ਸੀ। ਹੁਣ ਜਿਹੜੇ ਬੰਦੇ ਇਹਨੂੰ ਧਰਮ ਸਮਝਦੇ ਆ, ਇਹੀ ਧਰਮ, ਨਾ ਚੜਾਇਆ ਤੇ ਕਹਿੰਦੇ ਜੀ ਨੁਕਸਾਨ ਹੋ ਜਾਣਾ, ਟਰੈਕਟਰ ਖੜ ਜਾਣਾ ਜੀ, ਮੱਝ ਨਹੀਂ ਮਿਲਣੀ ਜੀ, ਐ ਨਹੀਂ ਹੋਣਾ ਜੀ, ਐ ਨਹੀਂ ਹੋਣਾ, ਆਹੀ ਡਰ ਪਾਏ ਹੋਏ ਜਿਹੜੇ। ਹੁਣ ਜੇ ਬੱਚਾ ਕੋਈ ਪੜ੍ਹਨ ਵਾਲਾ ਨੌਜਵਾਨ ਹੈ, ਕੋਈ ਪੜ੍ਹਾਈ ਕਰਦਾ, ਉਹ ਸਵਾਲ ਕਰਦਾ ਹੈ ਵੀ ਇਹਦੇ ਨਾਲ ਕੀ ਹੋ ਜੂ, ਅੱਗੋਂ ਚੁੱਪ ਕਰਾ ਦਿੰਦੇ ਨੇ, ਕਹਿੰਦੇ ਚੁੱਪ ਕਰ ਜਾ, ਤੈਨੂੰ ਕੀ ਪਤਾ, ਤੂੰ ਬਹੁਤਾ ਸਿਆਣਾ ਜੰਮ ਪਿਆ, ਤੈਨੂੰ ਜ਼ਿਆਦਾ ਗੱਲਾਂ ਆਉਂਦੀਆਂ ਨੇ, ਤੂੰ ਜ਼ਿਆਦਾ ਅਕਲ ਵਾਲਾ ਹੋ ਗਿਆ, ਹੁਣ ਤੂੰ ਜ਼ਿਆਦਾ ਸਿਆਣਾ, ਏਦਾਂ ਗੱਲਾਂ ਕਰਦੇ। ਸੱਚ ਹੈ ਜਿਹੜਾ ਸਮਝ ਆਵੇ ਵੀ ਯਾਰ ਬਣਾਇਆ ਕਿੰਨੇ, 5-7 ਇੱਟਾਂ ਤੁਸੀਂ ਲਿਆ ਕੇ, 10 ਇੱਟਾਂ ਲਿਆ ਕੇ, ਇਹ ਤੁਸੀਂ ਪੱਠੇ ਤੋਂ ਲਾ ਦਿੱਤੀਆਂ, ਸਮਿੰਟ ਲਾ ਦਿੱਤਾ, ਪਰ ਬਾਬਾ ਫਿੱਟ ਕਿੱਥੋਂ ਕਰ ਲਿਆ ਇਹਦੇ ਵਿੱਚ, ਬਾਬਾ ਕਿੱਥੋਂ ਆਇਆ ਇਹਦੇ ਵਿੱਚ, ਇਹਦੇ ਵਿੱਚ ਤਾਕਤ ਕੀ ਹੈ? ਜੇ ਕੋਈ ਮਰਿਆ ਹੋਇਆ ਬੰਦਾ ਇੱਥੇ ਦੱਬਿਆ ਵੀ ਹੈ ਤੇ ਮਰਿਆਂ ਤੋਂ ਮੰਗਾਂਗੇ। ਮਰਿਆਂ ਅੱਗੇ ਝੁਕਣ ਦਾ ਮਤਲਬ ਇਹ ਹੈ ਵੀ ਜਿਉਂਦੇ ਅਸੀਂ ਕਿਸੇ ਕੰਮ ਦੇ ਨਹੀਂ। ਜਿਹੜਾ ਮਰ ਗਿਆ ਨਹੀਂ ਰਿਹਾ ਉਹਦੇ ਅੱਗੇ ਝੁਕਣ ਦਾ ਕੀ ਅਰਥ ਹੈ? ਅਸੀਂ ਜਿਉਂਦੇ ਜਾਗਦੇ ਉਦੋਂ ਵੀ ਗਏ ਗੁਜ਼ਰੇ। ਤਾਂ ਕਰਕੇ ਭਾਈ ਗੁਰਬਾਣੀ ਦਾ ਸੱਚ ਸੁਣੀਏ। ਜਿੰਨਾ ਅੰਦਰ ਕੂੜ ਵਰਤਦਾ ਹੈ ਸੱਚ ਨਾ ਭਾਵੇ। ਆ ਪੂਰਾ ਸ਼ਬਦ ਇੱਕ ਵਾਰ ਚਲੋ ਸੁਣ ਲਓ, ਵਧੀਆ ਲੱਗਦਾ, ਆਨੰਦ ਬਣ ਜਾਂਦਾ ਹੈ। ਟਕਾ ਰੱਖਿਓ ਸਾਰੇ ਭਾਈ, ਥੋੜ੍ਹੀ ਜਿਹੀ ਧੁੱਪ ਤੇ ਸਿੱਧੀ ਪੈਂਦੀ ਹੈ। ਧੁੱਪ ਵਿੱਚ ਕਈ ਵਾਰੀ ਮਨ ਕਾਲਾ ਜਿਹਾ ਵੀ ਪੈਂਦਾ ਹੁੰਦਾ, ਪਰ ਇਕੱਠ ਜ਼ਿਆਦਾ ਹੈ। ਬਹੁਤ ਧਿਆਨ ਇਕਾਗਰ ਰੱਖਿਓ, ਥੋੜ੍ਹਾ ਚਿਰ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਕਰੀਏ, ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ, ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਕੂੜਿਆਰੀ ਰਜੈ ਕੂੜ, ਜਿਉਂ ਵਿਸਤਾ ਭਾਗ ਖਾਵੇ। ਜਿਸ ਹਰ ਹੋਏ ਕਿਰਪਾ ਸੋ ਨਾਮ ਤੇ ਆਵੇ। ਹਰ ਗੁਰਮੁਖ ਨਾਮ ਆਰਾਧ, ਕੂੜ ਪਾਪ ਲਹਿ ਜਾਵੇ। ਹੁਣ ਜਿਵੇਂ ਕਾਂ ਗੰਦਗੀ ਖਾਂਦਾ ਹੈ, ਕਹਿੰਦੇ ਏਦਾਂ ਕੂੜਿਆਰ ਨੇ ਜਿਹੜੇ ਝੂਠੇ ਨੇ ਜਿਹੜੇ, ਉਹਨਾਂ ਨੂੰ ਝੂਠ ਹੀ ਚੰਗਾ ਲੱਗਦਾ, ਪੁੱਠੀਆਂ ਸਿੱਧੀਆਂ ਦੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ। ਸਾਰੀ ਜ਼ਿੰਦਗੀ ਏਦਾਂ ਦੇ ਕਰਮ ਕਾਂਡਾਂ ਵਿੱਚ ਪੈ ਕੇ ਲੰਘਾ ਦਿੰਦੇ ਆ। ਉੱਥੇ ਮੱਥਾ ਟੇਕ ਲਓ, ਇੱਥੇ ਮੱਥਾ ਟੇਕ ਲਓ, ਉਹਨੂੰ ਜਾ ਕੇ ਮੰਨ ਲਓ, ਉਹਨੂੰ ਮੰਨ ਲਓ, ਬਸ ਆਹੀ ਕੁਝ ਚੱਲਦਾ ਰਹਿੰਦਾ, ਕੱਖ ਨਹੀਂ ਪੱਲੇ ਪੈਂਦਾ। ਭਾਈ ਬਹੁਤ ਬੰਦੇ ਪੁੱਛਿਆ ਵਾਲਿਆਂ ਦੇ ਘਰਾਂ ਵਿੱਚ ਤੁਰੇ ਫਿਰਦੇ ਆ, ਕੋਈ ਕਿਤੇ ਕੋਈ ਕਿਤੇ। ਸੋ ਬੇਨਤੀ ਇਹ ਹੈ ਵੀ ਧਰਮ ਸਾਡੇ ਲਈ ਉਹ ਚੰਗਾ ਹੈ, ਗਿਆਨ ਜਿਹੜਾ ਦਿਮਾਗ ਖੋਲੇ ਸਾਡਾ, ਤੇ ਜਦੋਂ ਅਸੀਂ ਸਾਧ ਸੰਗਤ ਵਿੱਚ ਆ ਕੇ ਅਕਲ ਲੈਂਦੇ ਹਾਂ, ਇਹੀ ਸਾਡਾ ਸਾਰਿਆਂ ਨਾਲੋਂ ਵੱਡਾ ਖਜ਼ਾਨਾ ਹੈ। ਇਹ ਖਜ਼ਾਨਾ ਸਾਡੇ ਕੰਮ ਆਉਣਾ ਹੈ, ਆਹ ਖਜ਼ਾਨਾ ਹੈ ਸਾਡਾ ਜਦੋਂ ਆਪਾਂ ਗੁਰਬਾਣੀ ਦਾ ਗਿਆਨ ਲੈਂਦੇ ਹਾਂ। ਹਮ ਧਨਵੰਤ ਭਾਗਠ ਸੱਚ ਨਾਏ, ਕਹਿੰਦੇ ਫਿਰ ਐ ਲੱਗੂ ਵੀ ਅਸੀਂ ਗਰੀਬ ਨਹੀਂ ਰਹੇ। ਜਦੋਂ ਸਮਝ ਆ ਜਾਂਦੀ ਹੈ, ਹੁਣ ਇੱਕ ਬੰਦੇ ਨੂੰ ਸਮਝ ਹੈ, ਇੱਕ ਬੰਦਾ ਨਾ ਸਮਝ ਹੈ, ਨਾ ਸਮਝ ਹੋਵੇ ਭਾਵੇਂ ਪਾਈ ਫਿਰੇ ਕੋਠੀ, ਜਦੋਂ ਜਿਉਣ ਦਾ ਚੱਜ ਹੀ ਨਹੀਂ ਕੋਠੀ 'ਚ, ਰਹਿਣ ਦਾ ਤੇ ਚੱਜ ਨਹੀਂ ਇਹਨੂੰ ਕੋਠੀ ਦਾ, ਕੀ ਕਰੀਏ। ਅਗਲਾ ਕਹਿੰਦਾ ਗੱਡੀ ਬਹੁਤ ਵੱਡੀ ਹੈ ਪਰ ਬਹਿਣ ਦਾ ਤੇ ਚੱਜ ਨਹੀਂ। ਅਗਲਾ ਕਹਿੰਦਾ ਪੈਲਸ ਬਹੁਤ ਵਧੀਆ ਵੱਡੇ ਵੱਡੇ ਪਰ ਖਾਣ ਦਾ ਚੱਜ ਨਹੀਂ। ਸਾਨੂੰ ਜਦੋਂ ਸਮਝ ਪੈਂਦੀ ਹੈ ਤੇ ਅਸੀਂ ਕਹਿੰਦੇ ਹਾਂ ਸ਼ੁਕਰ ਹੈ ਮੇਰਾ ਮਾਲਕਾ ਅਕਲ ਦਿੱਤੀ ਹੈ, ਗਿਆਨ ਦਿੱਤਾ ਹੈ, ਖਾਣ ਦਾ, ਪਹਿਨਣ ਦਾ, ਰਹਿਣ ਦਾ, ਜ਼ਿੰਦਗੀ ਕਿੱਦਾਂ ਜਿਉਣੀ ਹੈ, ਚੱਜ ਆ ਗਿਆ, ਮੁਸ਼ਕਲਾਂ ਹੱਲ ਕਰਨ ਦਾ ਤੂੰ ਮੇਰਿਆ ਮਾਲਕਾ ਮੈਨੂੰ ਚੱਜ ਦੇ ਦਿੱਤਾ, ਸਮਝ ਦੇ ਦਿੱਤੀ। ਬੌਧਿਕ ਪੱਧਰ ਆ ਦਿਮਾਗ ਖੁੱਲੇ ਸਾਡਾ, ਉੱਚਾ ਹੋਵੇ ਬੌਧਿਕ ਪੱਧਰ, ਨਹੀਂ ਤੇ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਦੇ ਸੀ। ਸਾਨੂੰ ਤੇ ਇਸ ਗੱਲ ਦੀ ਸਮਝ ਹੀ ਨਹੀਂ ਸੀ ਪੈਣੀ। ਪਿਆਰਿਓ ਬਾਅਦ ਵਿੱਚ ਸੁਣਿਓ, ਸੁਣੋ ਮੁੰਡੇ ਸਿੰਘੋ ਸੁਣਿਓ ਬਈ, ਉਹ ਪਿਆਰਿਓ ਨਾਮ ਵਰਤਾਓ, ਸੁਣਿਓ ਫੁੱਲ ਵਰਤਾਉਣ ਵਾਲੇ ਸਿੰਘੋ ਜਿਹੜੇ, ਇਹ ਤੁਸੀਂ ਦੋ ਤਿੰਨ ਜਿਹੜੇ ਆਪੇ ਹੀ ਪਾ ਦਿਓ, ਜਦੋਂ ਪੰਜ ਪਿਆਰੇ ਆਉਣਗੇ, ਜੇ ਟਾਈਮ ਬਹੁਤ ਹੈ, ਜੇ ਪੌਣੇ ਕੁ ਤਿੰਨ ਹੋਏ ਆ, ਜੇ ਸਮਾਂ ਲੱਗ ਜਾਣਾ। ਆਓ ਇੱਧਰ ਸੁਣਿਓ ਧਿਆਨ ਨਾਲ, ਜਦੋਂ ਅਕਲ ਆ ਜਾਂਦੀ ਹੈ ਫਿਰ ਬੰਦਾ ਕਹਿੰਦਾ ਵੀ ਸ਼ੁਕਰ ਹੈ ਮੇਰਿਆ ਮਾਲਕਾ ਅਸੀਂ ਵੀ ਗਰੀਬ ਨਹੀਂ ਰਹੇ, ਅਸੀਂ ਵੀ ਗਰੀਬ ਨਹੀਂ ਰਹੇ। ਅਕਲ ਆ ਗਈ, ਸਮਝ ਆ ਗਈ, ਹੁਣ ਮੁਸੀਬਤਾਂ ਨਾਲ ਲੜਨ ਦੀ ਤਾਕਤ ਹੈ, ਆਨੰਦ ਵਿੱਚ ਰਹਿੰਦੇ ਹਾਂ। ਗੁਰਦੁਆਰੇ ਆ ਕੇ ਸਤਿਗੁਰੂ ਦੇ ਦਰਬਾਰ ਚ ਆ ਕੇ ਅਸੀਂ ਅਕਲ ਮੰਗਣੀ ਹੈ, ਸਮਝ ਮੰਗਣੀ ਹੈ। ਜੇ ਤੂੰ ਕਹਿੰਦਾ ਨਾ ਵੀ ਰੱਬ ਨੇ ਤੈਨੂੰ ਦਿੱਤਾ, ਹੁਣ ਤੂੰ ਭਾਈ ਅੰਮ੍ਰਿਤਧਾਰੀ ਹੈ, ਕਹਿੰਦਾ ਹਾਂ, ਸਿੰਘ ਬਣਿਆ ਹੋਇਆ, ਕਹਿੰਦਾ ਹਾਂ, ਤੂੰ ਰੱਬ ਨੂੰ ਮੰਨਦਾ ਹੈ, ਕਹਿੰਦਾ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਉਹ ਕਹਿੰਦਾ ਹਾਂ, ਤੈਨੂੰ ਗੁਰੂ ਗ੍ਰੰਥ ਸਾਹਿਬ ਨੇ ਕੀ ਦਿੱਤਾ ਹੈ, ਅਗਲਾ ਕਹਿੰਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਕੋਠੀ ਦਿੱਤੀ ਹੈ, ਤੂੰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਕੋਠੀ ਦਿੱਤੀ ਹੈ। ਕੀ ਕਾਮਰੇਡ ਜਿਹੜੇ ਰੱਬ ਨੂੰ ਮੰਨਦੇ ਨੇ ਉਹਨਾਂ ਦੀ ਕੋਠੀਆਂ ਨਹੀਂ ਬਹਿੰਦੀਆਂ? ਬੋਲੋ ਪਿਆਰਿਓ, ਕਾਮਰੇਡਾਂ ਦੀਆਂ ਕੋਠੀਆਂ ਬਣਦੀਆਂ ਨਹੀਂ? ਦੱਸੋ ਬਣਦੀਆਂ? ਕੀ ਕਾਮਰੇਡਾਂ ਦੇ ਬੱਚੇ ਨਹੀਂ ਜੰਮਦੇ? ਬੋਲੋ ਪਿਆਰਿਓ, ਜੰਮਦੇ ਆ ਨਾ, ਕੀ ਕਾਮਰੇਡਾਂ ਦੇ ਨਿਆਣੇ ਪੜ੍ਹਦੇ ਨਹੀਂ ਪੜ੍ਹਦੇ ਐ ਕੀ ਕਾਮਰੇਡਾਂ ਦੇ ਬੱਚੇ ਵਿਦੇਸ਼ਾਂ 'ਚ ਨਹੀਂ ਜਾਂਦੇ ਕੀ ਕਾਮਰੇਡਾਂ ਕੋਲ ਗੱਡੀਆਂ ਨਹੀਂ ਦੱਸੋ ਜਿਹੜੇ ਰੱਬ ਨੂੰ ਮੰਨਦੇ ਨਹੀਂ ਕਦੇ ਗੁਰਦੁਆਰੇ ਗਏ ਨਹੀਂ ਗਾਲਾਂ ਕੱਢਦੇ ਆ ਰੋਜ਼ ਰੱਬ ਨੂੰ ਮੰਨਦੇ ਨਹੀਂ ਜਿਹੜੇ ਕੀ ਉਹਨਾਂ ਦੇ ਖੇਤ 'ਚ ਮੀਂਹ ਨਹੀਂ ਪੈਂਦਾ ਬੋਲੋ ਬਈ ਕੀ ਉਹਨਾਂ ਦੇ ਫਸਲਾਂ ਨਹੀਂ ਹੁੰਦੀਆਂ ਸਭ ਕੁਝ ਹੁੰਦਾ ਹੈ ਤੂੰ ਕੀ ਵਿਖਾਏਗਾ ਵੱਖਰਾ ਕੀ ਹੈ ਅਗਲਾ ਕਹਿੰਦਾ ਤੂੰ ਦੱਸ ਵੀ ਤੂੰ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਨਾ ਕਹਿੰਦਾ ਹਾਂ ਰੱਬ ਨੂੰ ਮੰਨਦਾ ਹੈ ਹਾਂ ਤੂੰ ਵਿਖਾ ਤੇਰੇ ਕੋਲ ਕੀ ਹੈ ਅਗਲਾ ਕਹਿੰਦਾ ਮੇਰੇ ਕੋਲ ਪੁੱਤ ਹੈ ਕਾਮਰੇਡ ਕਹਿੰਦਾ ਮੇਰੇ ਕੋਲ ਦੋ ਨੇ ਮੈਂ ਤਾਂ ਮੰਨਦਾ ਹੀ ਨਹੀਂ ਹੁਣ ਬੋਲ ਹੁਣ ਦੱਸ ਤੂੰ ਅੱਗੋਂ ਕਹਿੰਦੀ ਵੀ ਮੇਰੇ ਕੋਲ ਤੇ ਜੀ ਰੱਬ ਦੀ ਦਿੱਤੀ ਹੋਈ ਦਾਤ ਆ ਵੇਖ ਗੱਡੀ ਉਹ ਕਹਿੰਦਾ ਮੇਰੇ ਘਰੇ ਦੋ ਖੜੀਆਂ ਨੇ ਹੋਰ ਗੱਲ ਕਰਕੇ ਅੱਗੇ ਬੋਲ ਤੂੰ ਕਹਿ ਜੀ ਵੇਖ ਰੱਬ ਦੀ ਕਿਰਪਾ ਨਾਲ ਮੇਰੇ ਕੋਠੀ ਪੈ ਗਈ ਕਿਤੇ ਤੇਰੇ ਨਾਲੋਂ ਜ਼ਿਆਦਾ ਵੱਡੀ ਆ ਜਾ ਮਿਲ ਲੈ ਹੁਣ ਬੋਲ ਤੂੰ ਕਹਿ ਐਤਕੀ ਰੱਬ ਦੀ ਕਿਰਪਾ ਨਾਲ 50 ਮਣ ਕਿੱਲੇ ਦੀ ਨਿਕਲੀ ਉਹ ਕਹਿੰਦਾ ਮੇਰੀ 70 ਮਣ ਨਿਕਲੀ ਹੈ ਹੁਣ ਬੋਲ ਆ ਕਰਕੇ ਗੱਲ ਕੀ ਕਰੇਗਾ ਫਿਰ ਉਹ ਤੇ ਤੇਰੇ ਤੋਂ ਵੀ ਗਾਂ ਲੰਘੇ ਫਿਰ ਬੜੇ ਦੇਸ਼ ਇਦਾਂ ਦੇ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਨਾਸਤਕ ਹੋ ਗਏ ਜਿਹੜੇ ਪਰ ਉਹਨਾਂ ਦੇਸ਼ਾਂ ਦੀਆਂ ਵੀ ਤਰੱਕੀਆਂ ਨੇ ਉੱਥੇ ਵੀ ਮੀਂਹ ਪੈਂਦੇ ਐ ਉੱਥੇ ਵੀ ਬੱਚੇ ਜੰਮਦੇ ਐ ਸਭ ਕੁਝ ਹੁੰਦਾ ਹੈ ਫਿਰ ਹੁਣ ਚੱਕਰੀ ਘੁੰਮ ਗਈ ਨਾ ਫਿਰ ਇਹ ਦੱਸੋ ਵੀ ਧਰਮ ਦਾ ਫਿਰ ਫਾਇਦਾ ਕੀ ਹੋਇਆ ਗੱਲ ਤੇ ਸਾਰਾ ਕੁਝ ਤੇ ਉਹਨਾਂ ਨੂੰ ਵੀ ਮਿਲੀ ਜਾਂਦਾ ਜਿਹੜੇ ਮੰਨਦੇ ਨਹੀਂ ਗੱਲ ਤੇ ਇੱਕੋ ਹੀ ਬੱਚੇ ਤੇ ਉਹਨਾਂ ਦੇ ਵੀ ਹੋਈ ਜਾਂਦੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਮੰਨਦੇ ਆ ਤਾਂ ਫਾਇਦਾ ਕੀ ਹੁੰਦਾ ਇਹਦਾ ਫਾਇਦਾ ਇਹ ਹੁੰਦਾ ਹੈ ਆ ਇੰਨਾ ਕੁ ਮਜ਼ਬੂਤ ਕਰ ਦਿੰਦੇ ਆ ਸੱਚੇ ਪਾਤਸ਼ਾਹ ਵੀ ਬੰਦਾ ਸਦਾ ਆਨੰਦ ਵਿੱਚ ਰਹਿੰਦਾ ਹੈ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਇੰਨਾ ਦਿਮਾਗ ਕਾਇਮ ਕਰ ਦਿੰਦੇ ਆ ਸੋਚਣ ਇਹਦਾ ਸੋਚ ਦਾ ਪੱਧਰ ਇੰਨਾ ਉੱਚਾ ਕਰ ਦਿੰਦੇ ਆ ਭਾਵੇਂ ਸੇਜਾ ਤੇ ਪੈ ਜਿਓ ਤਾਂ ਵੀ ਚੜ੍ਹਦੀ ਕਲਾ ਚ ਰਹੋਗੇ ਬੈੱਡ ਤੇ ਪਏ ਹੋ ਤਾਂ ਵੀ ਚੜ੍ਹਦੀ ਕਲਾ ਚ ਰਹੋਗੇ ਜੇ ਕਿਤੇ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਵੀ ਆ ਗਿਆ ਵੀ ਕੰਡਿਆਂ ਤੇ ਪੈਣਾ ਵੀ ਪੈ ਗਿਆ ਤਾਂ ਵੀ ਚੜ੍ਹਦੀ ਕਲਾ ਚ ਹੀ ਰਹੇਗਾ ਦਿਮਾਗ ਇੰਨਾ ਤਕੜਾ ਕਰ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਮਝ ਦਾ ਪੱਧਰ ਇੱਕੋ ਚੀਜ਼ ਤੇਰੀ ਪਤਾ ਲੱਗੂ ਸਮਝ ਦਾ ਪੱਧਰ ਤੇਰਾ ਕਿੰਨਾ ਵਧਿਆ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗਿਆਨ ਨੂੰ ਗੁਰੂ ਮੰਨ ਕੇ ਗਿਆਨੀ ਬਣਿਆ ਹੈ ਕਿ ਨਹੀਂ ਗਿਆਨ ਕਿੰਨਾ ਹੈ ਤੈਨੂੰ ਇਹ ਦੱਸ ਤੂੰ ਗੁਰੂ ਗਿਆਨ ਨੂੰ ਗੁਰੂ ਮੰਨਣ ਵਾਲਿਆ ਤੈਨੂੰ ਗਿਆਨ ਆਇਆ ਕਿੰਨਾ ਹੈ ਤੂੰ ਵਿਖਾਨਾ ਕੋਠੀ ਵਿਖਾਣਾ ਤੈਨੂੰ ਗਿਆਨ ਪੈਣਾ ਜੇ ਤੂੰ ਗਿਆਨ ਨੂੰ ਗੁਰੂ ਮੰਨਦਾ ਹੈ ਤੈਨੂੰ ਕੋਠੀ ਨਾ ਵਿਖਾ ਫਿਰ ਜੇ ਗਿਆਨ ਨੂੰ ਗੁਰੂ ਮੰਨਦਾ ਤੇ ਗੱਡੀਆਂ ਨਾ ਵਿਖਾ ਜੇ ਗਿਆਨ ਨੂੰ ਗੁਰੂ ਮੰਨਦਾ ਪੁੱਤ ਨਾ ਅੱਗੇ ਕਰ ਮੇਰੇ ਜੇ ਗਿਆਨ ਨੂੰ ਗੁਰੂ ਮੰਨਦਾ ਜ਼ਮੀਨਾਂ ਨਾ ਵਿਖਾਓ ਜੇ ਗਿਆਨ ਨੂੰ ਗੁਰੂ ਮੰਨਦੇ ਹੋ ਤੇ ਕੀ ਵਿਖਾਓ ਆਪਣਾ ਗਿਆਨ ਵੀ ਅਕਲ ਕਿੰਨੀ ਕੁ ਲਈ ਹੈ ਇਹ ਦੱਸ ਮੁਸੀਬਤਾਂ ਨਾਲ ਲੜਨ ਦੀ ਤਾਕਤ ਆਈ ਹੈ ਕਿ ਨਹੀਂ ਆਈ ਜਿੱਦੇ ਲਾਸ਼ ਪਈ ਹੋਈ ਘਰ ਚ ਉਹਦੇ ਵੀ ਚੜ੍ਹਦੀ ਕਲਾ ਚ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਇਹ ਦੱਸ ਪੁੱਤ ਦਾ ਵਿਆਹ ਕਰਨ ਵੇਲੇ ਵੀ ਉਵੇਂ ਹੀ ਤੇ ਪੁੱਤ ਦੀ ਅਰਥੀ ਤੋਰਨ ਵੇਲੇ ਵੀ ਉਵੇਂ ਹੀ ਕੀ ਇਹਦੇ ਲਈ ਤਿਆਰੀ ਕਰ ਲਈ ਦਿਮਾਗ ਇੰਨਾ ਤਕੜਾ ਕਰ ਲਿਆ ਗੁਰੂ ਨੇ ਗਿਆਨ ਦੇ ਕੇ ਇੰਨੀ ਸਮਝ ਆਈ ਹੈ ਹੁਣ ਇੱਥੇ ਫਿਰ ਪਤਾ ਲੱਗਦਾ ਹੈ ਹੁਣ ਤੇ ਐ ਉਹਦੀ ਵਿਖਾ ਦਿੰਦਾ ਕਿਰਪਾਨ ਅੱਗੇ ਕਰਕੇ ਆਹ ਵੇਖੋ ਜੀ ਐ ਦਿਖਾ ਦਿੰਦਾ ਨਾ ਉਹਦੇ ਹੀ ਵੀ ਆਹ ਦੇਖੋ ਜੀ ਇਹ ਤੇ ਉਹਦੇ ਤੇਰੀ ਸਮਝ ਦਾ ਪੱਧਰ ਪਤਾ ਲੱਗੂ ਵੀ ਅੱਜ ਬੋਲ ਚੀਕਾਂ ਤੇ ਉਵੇਂ ਹੀ ਮਾਰਦਾ ਜਾਂਦਾ ਜਿਹੜਾ ਨਗੂਰਾ ਹੈ ਤੂੰ ਗੁਰੂ ਵਾਲਾ ਬਣ ਕੇ ਵੀ ਚੀਕਾਂ ਉਵੇਂ ਹੀ ਮਾਰਦਾ ਜਾਂਦਾ ਫਰਕ ਕੀ ਪੈ ਗਿਆ ਖੱਟਿਆ ਤੈਂ ਕੀ ਹੈ ਇਹ ਤੇ ਦੱਸ ਗਿਆਨ ਗਿਆਨ ਗਿਆਨ ਗੁਰੂ ਗਿਆਨ ਗੁਰੂ ਗਿਆਨ ਗਿਆਨ ਕਰਦਾ ਰਹਿ ਤੇ ਅਗਿਆਨੀ ਦਾ ਅਗਿਆਨੀ ਗਿਆ ਪਾਈ ਫਿਰ ਗਾਤਰੇ ਰਹਿ ਹੈ ਤੇ ਉਹੇ ਜਿਹੀ ਹੈ ਤੂੰ ਤੇਰੀ ਸੋਚ ਦਾ ਪੱਧਰ ਤੇ ਬਦਲਿਆ ਹੀ ਨਾ ਸੋਚ ਦਾ ਪੱਧਰ ਵੇਖੋ ਗੁਰੂ ਅਰਜਨ ਦੇਵ ਜੀ ਨੂੰ ਜੇ ਕੋਈ ਪੁੱਛੇ ਵੀ ਮਹਾਰਾਜ ਮੰਨਦੇ ਕਿਹਨੂੰ ਗੁਰੂ ਤੇ ਕੀ ਕਹਿਣਗੇ ਮੈਨੂੰ ਇੱਕ ਜਵਾਬ ਦਿਓ ਸੀ ਗੁਰੂ ਰਾਮਦਾਸ ਨੂੰ ਗੁਰੂ ਮੰਨਦੇ ਕਿ ਗਿਆਨ ਨੂੰ ਗੁਰੂ ਮੰਨਦੇ ਗੁਰੂ ਅਰਜਨ ਦੇਵ ਜੀ ਬੋਲੋ ਪਿਆਰਿਓ ਗਿਆਨ ਨੂੰ ਗੁਰੂ ਗੋਬਿੰਦ ਸਿੰਘ ਤੇਗ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਦੇ ਕਿ ਗਿਆਨ ਨੂੰ ਮੰਨਦੇ ਬੋਲੋ ਬਈ ਗਿਆਨ ਨੂੰ ਹੁਣ ਜੇ ਗੁਰੂ ਗੋਬਿੰਦ ਸਿੰਘ ਨੂੰ ਪੁੱਛੇ ਕੋਈ ਵੀ ਮਹਾਰਾਜ ਜੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੇ ਵੀ ਮਹਾਰਾਜ ਗਿਆਨ ਨੂੰ ਮੰਨਦੇ ਹੋ ਕਹਿੰਦੇ ਹਾਂ ਗਿਆਨ ਨੂੰ ਮੰਨਦੇ ਫਿਰ ਪਤਾ ਕਿਵੇਂ ਲੱਗੇ ਜਦੋਂ ਤਵੀ ਤੇ ਬਹਿ ਗਏ ਹੋਣਗੇ ਤਾਂ ਵੀ ਚਿਹਰਾ ਖਿੜਿਆ ਖਿੜਿਆ ਹੀ ਹੈ ਕਹਿੰਦੇ ਕੋਈ ਨਹੀਂ ਫਿਰ ਕੀ ਹੋ ਗਿਆ ਜਾਣਾ ਇੱਕ ਦਿਨ ਸਭ ਨਹੀਂ ਹੈ ਉਦੋਂ ਪਤਾ ਲੱਗਦਾ ਵੀ ਆ ਗਿਆ ਇਹਨੂੰ ਕਹਿੰਦੇ ਆ ਜਿੱਤੇ ਕੰਡਿਆਂ ਤੇ ਪੈ ਗਏ ਹੋਣਗੇ ਗੁਰੂ ਗੋਬਿੰਦ ਸਿੰਘ ਲੋਕੀ ਆਪੇ ਹੀ ਕਹਿੰਦੇ ਹੋਣਗੇ ਉਹ ਇਹ ਗਿਆਨ ਨੂੰ ਮੰਨਦੇ ਤਾਂ ਫਰਕ ਹੈ ਸਾਡੇ ਤੇ ਚੁੱਭਦੇ ਐ ਚੁੱਭੇ ਇਹਨਾਂ ਨੂੰ ਵੀ ਐ ਪਰ ਇਹਨਾਂ ਨੇ ਪਰਵਾਹ ਨਹੀਂ ਮੰਨੀ ਦਰਦ ਤੇ ਹੋਇਆ ਪਰ ਪਰਵਾਹ ਨਹੀਂ ਕੀਤੀ ਦਰਦ ਦੀ ਇਹ ਨਹੀਂ ਵੀ ਦਰਦ ਨਹੀਂ ਹੋਇਆ ਦਰਦ ਹੋਇਆ ਯਾਰ ਜਿੱਤੇ ਸਾਡਾ ਕੋਈ ਬੱਚਾ ਮਰਦਾ ਹੈ ਅਸੀਂ ਤੇ ਚੀਕਾਂ ਮਾਰਦੇ ਆ ਸਾਡੇ ਬੱਚੇ ਦੇ ਤੇ ਸੱਟ ਮਾੜੀ ਦੀ ਨਹੀਂ ਝੱਲ ਹੁੰਦੀ ਇਹ ਦੋ ਪੁੱਤ ਸ਼ਹੀਦ ਕਰਕੇ ਵੀ ਹੱਸੀ ਜਾਂਦੇ ਆ ਪਤਾ ਕਿਉਂ ਐ ਕਰਦੇ ਆ ਉਦੋਂ ਦੇ ਕਾਮਰੇਡ ਪਤਾ ਕੀ ਕਹਿੰਦੇ ਹੋਣਗੇ ਕਹਿਣਗੇ ਓਏ ਗਿਆਨ ਨੂੰ ਮੰਨਦੇ ਆ ਓਏ ਹੈ ਗਿਆਨ ਆਹੀ ਤੇ ਚੀਜ਼ ਹੈ ਹੋਰ ਫਰਕ ਕੀ ਹੈ ਸਾਡੇ ਵਾਲੇ ਗੱਡੀ ਲੈ ਗਏ ਇਹ ਪੇ ਦਾਤ ਤੇਰੀ ਦਾ ਤਾਰ ਗੱਡੀ ਤੇਰੀ ਦਾਤ ਹੈ ਕੋਠੀ ਤੇਰੀ ਦਾਤ ਹੈ ਜ਼ਮੀਨਾਂ ਤੇਰੀ ਦਾਤ ਹੈ ਪੁੱਤ ਤੇਰੀ ਦਾਤ ਹੈ ਕਾਮਰੇਡਾਂ ਦੇ ਤੇਰੇ ਤੋਂ ਵੀ ਡਬਲ ਹੋਣਗੇ ਇਹ ਦਾਤ ਨਹੀਂ ਦਾਤ ਆ ਵਿਖਾ ਵੀ ਖੋਲਿਆ ਕਿ ਨਹੀਂ ਤੂੰ ਇਹਨੂੰ ਆ ਦਿਮਾਗ ਖੁੱਲਿਆ ਥੋੜਾ ਜਿਹਾ ਹਰ ਸਿਚੁਏਸ਼ਨ ਵਿੱਚ ਖੇੜੇ ਹਰ ਮੁਸੀਬਤ ਨਾਲ ਮੁਕਾਬਲਾ ਕਰ ਲੈਣਾ ਦਿਮਾਗ ਦਾ ਵਿਕਸਿਤ ਹੋ ਜਾਣਾ ਇਹ ਹੈ ਗਿਆਨ ਉਦੋਂ ਫਿਰ ਨਾ ਜਦੋਂ ਪਿਆਰਿਓ ਫਿਰ ਬੰਦਾ ਐਂ ਕਿਵੇਂ ਕਹੇ ਤੂੰ ਵੀ ਗਰੀਬ ਆ ਸੀ ਅਗਲਾ ਕਹਿੰਦਾ ਕੋਠੀ ਤੇਰੇ ਕੋਲ ਹੋਊ ਵੱਡੀ ਗੱਡੀ ਹੋਊ ਤੇਰੇ ਕੋਲ ਵੱਡੀ ਜ਼ਮੀਨਾਂ ਹੋਣਗੀਆਂ ਤੇਰੇ ਕੋਲੇ ਜ਼ਿਆਦਾ ਪਲਾਟ ਹੋਣਗੇ ਤੇਰੇ ਵੱਡੇ ਪਰ ਜਿਹੜਾ ਸਮਝਦਾ ਪੱਧਰ ਹੈ ਨਾ ਜ਼ਿੰਦਗੀ ਜਿਉਣੀ ਕਿੱਦਾਂ ਹੈ ਉਹ ਮਾਲਕ ਨੇ ਸਾਨੂੰ ਦਿੱਤੀ ਹੈ ਅੱਛਾ ਫਿਰ ਉਹ ਪਤਾ ਫਿਰ ਐ ਨਿਕਲਣਾ ਚਾਹੀਦਾ ਹੈ ਹਮ ਧਨਵੰਤ ਜੇਬ ਵਾਲੀ ਪੈ ਆ ਨੋਟ ਨਾ ਵੇਖ ਮੇਰੇ ਮੇਰੀ ਜੇਬ 'ਚ ਬਟਵੇ 'ਚ ਕਿੰਨੇ ਐ ਮੇਰੇ ਪਰਸ 'ਚ ਕਿੰਨੇ ਐ ਆ ਧਨਵੰਤ ਜਿਹੜਾ ਸੱਚਾ ਧਨ ਹੈ ਉਹ ਵੇਖ ਹਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਕਦੋਂ ਤੋਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਆ ਹੱਥ ਲੱਗ ਗਿਆ ਸਾਡੇ ਆ ਖਜ਼ਾਨਾ ਹੱਥ ਲੱਗ ਗਿਆ ਸਮਝਦਾ ਪੱਧਰ ਕੋਈ ਚੀਜ਼ ਇਹਦਾ ਮੁਕਾਬਲਾ ਥੋੜਾ ਕਰ ਸਕਦੀ ਹੈ ਜਿਹੜਾ ਗਿਆਨ ਹੈ ਤੁਹਾਡੀ ਅਕਲ ਹੈ ਜਿਹੜਾ ਇਹਦਾ ਮੁਕਾਬਲਾ ਕੀ ਕਰੂ ਕੋਈ ਪਿਆਰਿਓ ਵੇਖੋ ਨਾ ਪਤੀ ਪਤਨੀ ਸੋਫੇ ਹੁਣ ਮਹਿੰਗੇ ਮਹਿੰਗੇ ਲੈ ਆਓ ਦੱਸਿਓ ਪਿਆਰਿਓ ਸੁਣੋ ਵੀ ਤੁਸੀਂ ਲੱਖ ਰੁਪਈਏ ਵਾਲੇ ਸੋਫੇ ਲਿਆਓ ਬਹਿਣ ਵਾਸਤੇ ਸੋਫੇ ਲੈ ਆਏ ਪਰ ਦੋਵੇਂ ਜਣੇ ਲੜਦੇ ਆ ਹੁਣ ਲੜਾਈ ਖਤਮ ਕਰਨ ਲਈ ਸੋਫੇ ਕੰਮ ਆਉਣਗੇ ਉੱਥੇ ਚਾਹੀਦੀ ਤੇ ਅਕਲ ਹੈ ਚਾਹੀਦਾ ਤੇ ਗਿਆਨ ਦਾ ਪੱਧਰ ਉੱਚਾ ਬੰਦਾ ਚੁੱਪ ਕਰੇ ਦੋਵਾਂ ਦੀ ਲੜਾਈ ਖਤਮ ਕਰਨ ਵਾਸਤੇ ਗਿਆਨ ਚਾਹੀਦਾ ਨਾ ਕਿ ਸੋਫਾ ਸੋਫਿਆਂ ਦੇ ਉੱਤੇ ਬਹਿ ਕੇ ਤੇ ਲੜਦੇ ਐ ਹੱਥ ਕਰ ਕਰ ਫਿਰ ਵੇਖ ਦੱਸਿਓ ਪਾਏ ਹੋਏ ਹੀਰੇ ਮੁੰਦਰੀਆਂ ਕੰਮ ਆਉਂਦੀਆਂ ਉੱਥੇ ਨਗ ਪਾਏ ਤਰ੍ਹਾਂ ਤਰ੍ਹਾਂ ਦੇ ਜੜੇ ਹੋਏ ਹੀਰੇ ਜਿਹੜੇ ਐ ਉਹਦੇ ਉਂਗਲਾਂ ਕਰ ਕਰਕੇ ਐ ਲੜਦੇ ਐ ਉਧਰੋਂ ਉਹ ਘਰ ਵਾਲੀ ਲੜਦੀ ਉਧਰੋਂ ਉਹ ਲੜਦਾ ਉੱਥੇ ਇਹ ਕੰਮ ਆਉਂਦੇ ਆ ਕਿਤੇ ਦੋਨਾਂ ਵਿੱਚ ਕੀ ਚਾਹੀਦਾ ਭਲਾ ਦੋਨਾਂ ਨੂੰ ਥੋੜੀ ਜਿਹੀ ਅਕਲ ਅਕਲ ਮਤਲਬ ਗਿਆਨ ਲੋੜ ਕਾਹਦੀ ਐ ਇੱਥੇ ਗਿਆਨ ਦੀ ਹੁਣ ਜ਼ਮੀਨਾਂ ਕੀ ਕਰਨਗੀਆਂ ਉੱਥੇ ਆ ਜਿਹੜੇ ਦੋਵੇਂ ਜਣੇ ਲੜਦੇ ਨੇ ਜਾਓ ਲੈ ਜਾਓ 50 ਕਿੱਲਿਆਂ ਜ਼ਮੀਨ ਦੇ ਵਿੱਚ ਲੈ ਕੇ ਚੱਲੋ ਇਹਨਾਂ ਨੂੰ ਘੁਮਾ ਕੇ ਲਿਆਓ ਗੇੜਾ ਕਢਾ ਕੇ ਲਿਆਓ ਛਾਂਤੀ ਆ ਜੂ ਇਹਨਾਂ ਨੂੰ ਜ਼ਮੀਨ ਨਹੀਂ ਚਾਹੀਦੀ ਇੱਥੇ ਇਹਨਾਂ ਨੂੰ ਕੀ ਚਾਹੀਦਾ ਭਲਾ ਬੋਲੋ ਪਿਆਰਿਓ ਗਿਆਨ ਬੱਚਾ ਨਹੀਂ ਹੋਇਆ ਇਹਨਾਂ ਦੇ ਪੁੱਤ ਨਹੀਂ ਹੋਇਆ ਪਰ ਗਿਆਨ ਹੋਏਗਾ ਤੇ ਬੇਬੇ ਨਾਨਕੀ ਵਾਂਗੂ ਕਹਿਣਾ ਕੋਈ ਗੱਲ ਨਹੀਂ ਪੁੱਤਰ ਵਾਲਿਆਂ ਨੇ ਕਿਹੜਾ ਨਾਲ ਲੈ ਜਾਣੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਹ ਕਿਹੜਾ ਨਾਲ ਲੈ ਜਾਣਗੇ ਕੋਈ ਗੱਲ ਨਹੀਂ ਕੋਈ ਵੀ ਦੁਨੀਆ ਚੋਂ ਚੁੱਲ ਚਲਿਆ ਗਿਆ ਵਿਛੋੜਾ ਪੈ ਗਿਆ ਮਨ ਇੰਨਾ ਕਾਇਮ ਰਹਿਣਾ ਹੈ ਤਾਂ ਕਰਕੇ ਆਹ ਜਿਹੜਾ ਖਜ਼ਾਨਾ ਹੈ ਇਸ ਖਜ਼ਾਨੇ ਦੀ ਇਹ ਖਜ਼ਾਨੇ ਦਾ ਕੋਈ ਮੁੱਲ ਥੋੜੋ ਹੈ ਅਗਲਾ ਕਹੇ ਵੀ ਗੁਰਬਾਣੀ ਦੇ ਗਿਆਨ ਦਾ ਕੀ ਮੁੱਲ ਹੈ ਇਹਦਾ ਕੋਈ ਮੁੱਲ ਨਹੀਂ ਆ ਹੀਰੇ ਜਵਾਹਰਾਤ ਤੇਰੇ ਕੱਖ ਨਹੀਂ ਸਵਾਰਨਗੇ ਪਰ ਗਿਆਨ ਹੈ ਜਿਹੜਾ ਗਿਆਨ ਚਾਹੀਦਾ ਗਿਆਨ ਜ਼ਿੰਦਗੀ ਜਿਉਣੀ ਕਿੱਦਾਂ ਹੈ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਕਿਵੇਂ ਲਈਏ ਖੁਸ਼ ਕਿਵੇਂ ਰਹੀਏ ਚੜ੍ਹਦੀ ਕਲਾ ਚ ਕਿਵੇਂ ਰਹੀਏ ਜਿੱਦੇ ਬੁੱਢੇ ਹੋਵੇ ਤਾਂ ਵੀ ਕੋਈ ਨਹੀਂ, ਜਿੱਦੇ ਮਰਨ ਲੱਗੇ ਤਾਂ ਵੀ ਮੌਤ ਦੇ ਸਾਹਮਣੇ ਸੁਣੋ ਬੌਧਿਕ ਪੱਧਰ ਜਿੰਨਾ ਉੱਚਾ ਹੋਈ ਜਾਂਦਾ ਹੈ ਓਨੀਆਂ ਦੁੱਖ ਤਕਲੀਫਾਂ ਛੋਟੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ। ਬੌਧਿਕ ਪੱਧਰ ਹੋਰ ਉੱਚਾ ਹੋ ਗਿਆ, ਦੁੱਖ ਤਕਲੀਫਾਂ ਹੋਰ ਛੋਟੀਆਂ ਛੋਟੀਆਂ, ਹੋਰ ਬੌਧਿਕ ਪੱਧਰ ਉੱਚਾ ਹੋ ਗਿਆ, ਦੁੱਖ ਤਕਲੀਫਾਂ ਹੋਰ ਛੋਟੀਆਂ। ਇੱਕ ਦਿਨ ਐਡਾ ਦਿਮਾਗ ਵੱਡਾ ਹੋ ਜਾਂਦਾ ਹੈ, ਬੌਧਿਕ ਪੱਧਰ ਉੱਚਾ ਹੋ ਜਾਂਦਾ ਵੀ ਮੌਤ ਵੀ ਛੋਟੀ ਜਿਹੀ ਲੱਗਦੀ ਹੈ। ਹੁਣ ਸਾਡੇ ਲਈ ਮੌਤ ਬਹੁਤ ਵੱਡੀ ਹੈ ਕਿਉਂਕਿ ਅਸੀਂ ਆਪ ਬੜੇ ਛੋਟੇ ਹਾਂ। ਛੋਟੇ ਮਤਲਬ ਦਿਮਾਗ ਛੋਟਾ, ਬਹੁਤ ਮਾਈਂਡ ਹੈ ਜਿਹੜਾ ਇਹ ਖੁੱਲਿਆ ਨਹੀਂ ਹੈ, ਤਾਂ ਦੁੱਖ ਵੱਡੇ ਲੱਗਦੇ, ਤਕਲੀਫਾਂ ਵੱਡੀਆਂ ਲੱਗਦੀਆਂ ਕਿਉਂਕਿ ਅਸੀਂ ਛੋਟੇ ਹਾਂ। ਜਿੱਦੇ ਅਸੀਂ ਵੱਡੇ ਹੋ ਗਏ ਉਦੇ ਤਕਲੀਫਾਂ, ਬੋਲੋ ਪਿਆਰਿਓ, ਛੋਟੀਆਂ ਲੱਗਣਗੀਆਂ। ਕੱਲ ਹੁਕਮਨਾਮਾ ਆਇਆ ਸੀ ਨਾ, ਔਖੀ ਘੜੀ ਨਾ ਦੇਖਣ ਦੇਈ, ਜਦੋਂ ਦਿਮਾਗ ਅਕਲ ਦੇ ਦਿੰਦਾ ਫਿਰ ਔਖੀ ਘੜੀ ਬੰਦਾ ਪਰਵਾਹ ਨਹੀਂ ਮੰਨਦਾ। ਇਹ ਨਹੀਂ ਔਖੀ ਘੜੀ ਆਉਂਦੀ ਨਹੀਂ, ਆਉਂਦੀਆਂ। ਆਪਾਂ ਕਿੰਨੀ ਵਾਰੀ ਅੱਗੇ ਗੱਲ ਕੀਤੀ ਹੈ, ਹੁਣ ਕਈ ਬੰਦੇ ਤੇ ਇਦਾਂ ਦੇ ਆ, ਜੇ ਕਿਸੇ ਨੂੰ ਮੰਨ ਲਓ ਵੀ ਸ਼ੂਗਰ ਦੀ ਬਿਮਾਰੀ ਹੋ ਜਾਵੇ, ਸ਼ੂਗਰ ਹੋ ਜਾਵੇ ਕਿਸੇ ਬੰਦੇ, ਇੱਕ ਬੰਦਾ ਤੇ ਉਹ ਆ ਜਿਹੜਾ ਪਿੱਟਦਾ ਫਿਰਦਾ ਹਰੇਕ ਦੇ ਕੋਲੇ, ਯਾਰ ਸਾਡਾ ਕਾਹਦਾ ਜਿਉਣਾ ਹੈ, ਸ਼ੂਗਰ ਦੇ ਮਰੀਜ਼ ਆ ਆਮ ਆਪ ਹੀ ਧੱਕੇ ਨਾਲ ਹੀ ਜਾ ਕੇ ਲੋਕਾਂ ਦੇ ਘਰੇ ਦੱਸਦਾ ਫਿਰੂ ਬਾ ਮਰੀਜ਼ ਬੰਦਾ ਜੀ, ਮੈਂ ਮਰੀਜ਼ ਹਾਂ, ਕੀ ਗੱਲ ਹੈ ਤੈਨੂੰ, ਕਹਿੰਦਾ ਡਾਕਟਰ ਨੇ ਦੱਸਤਾ 200 ਹੋ ਗਈ ਸ਼ੂਗਰ, ਸ਼ੂਗਰ ਵਾਲਿਆਂ ਦਾ ਕਾਹਦਾ ਜਿਉਣ ਹੁੰਦਾ, ਮਿੱਠਾ ਨਹੀਂ ਖਾ ਸਕਦੇ, ਕੋਈ ਬਰਫੀ ਅਸੀਂ ਨਹੀਂ ਖਾ ਸਕਦੇ, ਹਰੇਕ ਕੋਲ ਹੀ ਬੋਲੀ ਜਾਂਦਾ, ਰੋਂਦਾ ਫਿਰਦਾ। ਬਿਮਾਰੀ ਇਹਦੇ ਲਈ ਬਹੁਤ ਵੱਡੀ ਹੈ ਕਿਉਂਕਿ ਇਹਦਾ ਇਹਦਾ ਸੋਚ ਦਾ ਪੱਧਰ ਛੋਟਾ, ਤਾਂ ਕਰਕੇ ਇਹਦੀ ਬਿਮਾਰੀ ਵੱਡੀ, ਅਕਲ ਘੱਟ ਹੈ। ਮੁਕਾਬਲਾ ਕਰਨ ਵਾਲਾ ਦਿਮਾਗ ਨਹੀਂ ਵੀ ਬਿਮਾਰੀ ਆਈ ਹੈ ਯਾਰ ਕੋਈ ਨਹੀਂ ਕੰਟਰੋਲ ਕਰਾਂਗੇ, ਫਿਰ ਕਿਹੜੀ ਗੱਲ ਹੈ, ਲੋਕਾਂ ਨੂੰ ਸ਼ੂਗਰਾਂ ਹੁੰਦੀਆਂ ਨਹੀਂ, ਮਰ ਥੋੜਾ ਚੱਲਿਆ, ਹੁਣ ਕੋਈ ਨਹੀਂ ਕਰਦੇ ਹਾਂ, ਕੋਈ ਨਹੀਂ ਇਲਾਜ, ਭੱਜਾਂ ਨੱਠਾਂਗੇ, ਪਸੀਨਾ ਕੱਢਾਂਗੇ, ਨਿਕਲ ਜੂ ਆਪੇ। ਇੱਕ ਬੰਦਾ ਉਹ ਹੈ ਜਿਹੜਾ ਹਰੇਕ ਕੋਲ ਹੀ ਗਾਉਂਦਾ ਫਿਰਦਾ, ਸ਼ੂਗਰ ਹੋ ਗਈ ਜੀ, ਬਸ ਜੀ ਮੈਂ ਤੇ ਗਿਆ ਜੀ, ਮਰੀਜ਼ ਦਾ ਕਾਹਦਾ ਜਿਉਣ ਹੁੰਦਾ। ਇੱਕ ਬੰਦਾ ਉਹ ਹੈ ਜਿਹਨੂੰ ਤੁਸੀਂ ਪੁੱਛਦੇ ਹੋ ਫੋਨ ਕਰਕੇ, ਉਹਨੇ ਨਹੀਂ ਦੱਸਣਾ, ਤੁਸੀਂ ਪੁੱਛੋਗੇ ਉਹ ਮੈਂ ਸੁਣਿਆ ਯਾਰ ਤੈਨੂੰ ਸ਼ੂਗਰ ਹੋ ਗਈ, ਅੱਗੋਂ ਪਤਾ ਕੀ ਕਹਿੰਦਾ, ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ, ਫਿਰ ਕਿਹੜੀ ਗੱਲ ਛੱਡ ਪਰੇ, ਉਹ ਪਰਵਾਹ ਹੀ ਨਹੀਂ ਮੰਨਦਾ ਇਹ ਸ਼ੂਗਰ ਨੂੰ, ਇਹ ਬਿਮਾਰੀ ਨੂੰ ਜਮੀ ਛੋਟਾ ਜਿਹਾ ਸਮਝਦਾ। ਪਤਾ ਕਿਉਂ? ਇਹਦਾ ਬੌਧਿਕ ਪੱਧਰ ਵੱਡਾ ਹੈ, ਦਿਮਾਗ ਤੇ ਆ ਖੁੱਲਿਆ ਹੋਇਆ, ਉੱਚਾ ਹੈ, ਇਹ ਉੱਚਾ ਹੈ, ਸੋਚ ਦਾ ਪੱਧਰ ਉੱਚਾ ਹੈ ਇਹਦਾ, ਇਹ ਹਰੇਕ ਚੀਜ਼ ਨੂੰ ਹੱਲ ਕਰਨ ਵਾਲੇ ਪਾਸੇ ਤੁਰਦਾ, ਪੋਜ਼ਿਟਿਵ ਹੈ, ਇਹ ਬੇਪਰਵਾਹ ਹੈ। ਇਹ ਨਹੀਂ ਵੀ ਦੁੱਖ ਆਉਂਦੇ ਨਹੀਂ ਭਗਤਾਂ ਤੇ, ਹੁਣ ਅੰਮ੍ਰਿਤ ਛਕ ਲਓ, ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਜਾਓ, ਭਾਈ ਤੁਹਾਡੇ ਤੇ ਕੋਈ ਦੁੱਖ ਨਹੀਂ ਆਉਣਾ, ਨਾ ਜੀ ਨਾ, ਦੁੱਖ ਵੀ ਇਹੀ ਆਉਣਗੇ, ਸੁੱਖ ਵੀ ਇਹੀ ਆਉਣਗੇ। ਜਿਹਨੇ ਛਕਾਇਆ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਵਾਰੀ, ਦੱਸੋ ਪਿਆਰੇ ਉਹਨਾਂ ਦੇ ਦੁੱਖ ਆਏ ਨੀ, ਭਲਾ ਦੱਸੋ ਆਏ ਕਿ ਨਹੀਂ ਆਏ, ਬਹੁਤ ਆਏ, ਸਾਡੇ ਨਾਲੋਂ ਤੇ ਕਿਤੇ ਜ਼ਿਆਦਾ ਆਏ, ਪਰ ਗੱਲ ਇੰਨੀ ਹੈ ਉਹਨਾਂ ਨੇ ਮੰਨੇ ਨਹੀਂ ਦੁੱਖ। ਆਪਾਂ ਜਦੋਂ ਅਕਲ ਵਾਲੇ ਹੋ ਗਏ ਆਪਣੇ ਤੇ ਦੁੱਖ ਹੀ ਆਉਣਗੇ, ਪਰ ਆਪਾਂ ਦੁੱਖਾਂ ਨੂੰ ਫਿਰ ਵਾਲਾ ਮੰਨਾਂਗੇ, ਪਰਵਾਹ ਜੀ ਨਹੀਂ ਕਰਾਂਗੇ, ਸਟਰੋਂਗ ਹੋਵਾਂਗੇ। ਗਿਆਨ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਮਤਲਬ ਕੀ ਹੈ? ਦਿਮਾਗੀ ਪੱਧਰ ਤੇ ਸਟਰੋਂਗ ਹੋਣਾ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਮਤਲਬ ਹੈ ਬੌਧਿਕ ਪੱਧਰ ਉੱਚਾ ਕਰਨਾ, ਵਿਕਾਸ ਕਰਨਾ ਦਿਮਾਗ ਦਾ। ਇਹ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਪੜ੍ਹਦੇ ਸੀ ਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਅੱਗੇ ਕਹਿੰਦੇ ਰਤਨ ਲਾਲ, ਪੜੋ ਪੜੋ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟਿਆਂ ਤੋਲ। ਭੰਡਾਰ ਭਰੇ ਪਏ ਹੈ ਜੀ, ਜਿੰਨਾ ਮਰਜ਼ੀ ਖੋਲਣੀ, ਇਹਦੇ ਚੋਂ ਜਿੱਡੀ ਮਰਜ਼ੀ ਤਾਕਤ ਲੈ ਲੈ ਲੜਨ ਦੀ ਮੁਸੀਬਤਾਂ ਨਾਲ, ਆ ਭੰਡਾਰ ਭਰੇ ਪਏ ਹੈ। ਇਹਨੇ ਤਕੜਾ ਕੀਤਾ ਤੈਨੂੰ, ਇੱਕ ਤੇ ਸ਼ੂਗਰ ਦੀ ਬਿਮਾਰੀ ਨਾਲ ਲੜਦਾ, ਇਹਦੇ ਇਹਨੇ ਇੱਥੋਂ ਤਕੜਾ ਹੋਇਆ ਜਿਹੜਾ, ਤੇ ਜਿਹੜਾ ਇੱਥੋਂ ਤਕੜਾ ਹੋ ਜਾਵੇ ਮੌਤ ਨਾਲ, ਮੌਤ ਅੱਗੇ ਵੀ ਖੜ ਸਕਦਾ ਹੈ। ਉਹ ਕਹਿੰਦਾ ਆਉਣਾ ਹੀ ਆ ਇੱਕ ਦਿਨ, ਆ ਜਾ ਕੋਈ ਗੱਲ ਨੀ, ਪਰਵਾਹ ਹੀ ਕੋਈ ਏਦਾਂ ਦੇ। ਤਾਂ ਕਰਕੇ ਭਾਈ ਦੇ ਕਾਮਰੇਡ ਨਾਲ ਗੱਲਬਾਤ ਚੱਲ ਪਈ, ਕੀ ਵਿਖਾਏਗਾ ਗੱਡੀ ਕੋਠੀ, ਕੀ ਵਿਖਾਏਗਾ ਗਿਆਨ, ਤੇਰੇ ਸੋਚ ਦਾ ਪੱਧਰ, ਤੇਰੇ ਜਿਉਣ ਦਾ ਢੰਗ ਤਰੀਕਾ, ਇਹ ਵਿਖਾਉਣਾ ਪੈਣਾ। ਤੇ ਜੇ ਲੱਗ ਪਿਆ ਗੱਡੀਆਂ ਕੋਠੀਆਂ ਵਿਖਾਉਣ, ਉਹ ਤੇ ਤੈਨੂੰ ਕਦੇ ਪਿੱਛੇ ਸਿੱਟ ਦੂ, ਉਹ ਕਿ ਤੂੰ ਛੱਡ ਪਰੇ, ਇਹ ਸਾਡੇ ਕੋਲ ਬਥੇਰਾ ਚੱਕੀ ਫਿਰਦੇ ਆ। ਮਟੀਰੀਅਲ ਦੀ ਗੱਲ ਨਾ ਕਰ, ਇਹਦੇ ਰਾਜੇ ਮਹਾਰਾਜਿਆਂ ਕੋਲ ਬਥੇਰਾ। ਇੱਥੇ 500 ਕਿੱਲੇ ਜ਼ਮੀਨ ਵਾਲੇ ਬੰਦੇ ਪੰਜਾਬ 'ਚ ਹੈ ਨੇ ਨਾ, 1500 ਏਕੜ ਜ਼ਮੀਨ ਵਾਲੇ ਵੀ ਹੈ ਨੇ, ਬਾਹਰਲਿਆਂ ਦੇਸ਼ਾਂ 'ਚ 5-5 ਹਜ਼ਾਰ 10-10 ਹਜ਼ਾਰ ਕਿੱਲੇ ਵਾਲੇ ਬੰਦੇ ਹੈ। ਹੈਲੀਕਾਪਟਰ ਐਂ ਖੜੇ ਆ ਜਿਵੇਂ ਗੱਡੀਆਂ ਖੜੀਆਂ, ਮੋਟਰਸਾਈਕਲ ਖੜੇ ਹੁੰਦੇ ਸਾਡੇ ਘਰੇ, ਐਂ ਛੱਤ ਤੇ ਲਾਉਂਦੇ ਨੇ ਅਗਲੇ। ਪਰ ਵਿਕਾਸ ਆ ਬੌਧਿਕ ਪੱਧਰ ਵੇਖੋ, ਇਹਨੂੰ ਵੱਡਾ ਕਰੋ, ਦਿਮਾਗ ਖੋਲੋ ਆਪਣਾ, ਸਾਰਾ ਕੁਝ ਇਹ ਸਾਰਾ ਕੁਝ ਇਹਦੇ ਇਹਨੂੰ ਖੋਲ੍ਹ ਕੇ ਬਣਨੀ ਹੈ ਗੱਲ। ਤੇ ਚਾਬੀ ਹੈ ਗਿਆਨ, ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਉਹ ਚਾਬੀ ਹੈ, ਇਹਦੇ ਨਾਲ ਇਹਨੇ ਖੁੱਲ ਜਾਣਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋੜ। ਫਿਰ ਜਿੰਨਾ ਮਰਜ਼ੀ ਵਰਤੀ ਜਾਓ, ਮੁੱਕ ਜੂਗੇ ਦੇ ਖਜ਼ਾਨਾ ਨੇ। ਖਾਵੇਂ ਖਰਚ ਹੈ, ਖਾਵੇਂ ਖਰਚੈ ਰਲ ਮੇਲ ਪਾਈ, ਤੋਟ ਨਾ ਆਵੇ ਵਧਦੋ ਜਾਈ। ਖਾਵੇਂ ਖਰਚੈ ਰਲ ਮੇਲ ਪਾਈ, ਤੋਟ ਨਾ ਆਵੇ ਵਧਦੋ ਜਾਈ। ਜਿੰਨਾ ਮਰਜ਼ੀ ਖਾਈ ਜਾਇਓ, ਜਿੰਨਾ ਮਰਜ਼ੀ ਖਰਚੀ ਜਾਇਓ, ਇਹ ਮੁੱਕਣ ਵਾਲਾ ਥੋੜਾ। ਇਹਨੂੰ ਕਹਿੰਦੇ ਆ ਭਾਗ ਥੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ। ਭਾਵ ਕੇ ਸੰਤ ਮਤਲਬ ਆ ਜਿਨ੍ਹਾਂ ਨੇ ਦਿਮਾਗ ਖੋਲੇ, ਤੁਹਾਡੇ ਚੋਂ ਵੀਰ ਭਰਾ ਭੈਣ ਭਰਾ ਕੋਈ ਵੀ ਹੋ ਸਕਦੇ ਹੈ, ਭਾਗਾਂ ਵਾਲੇ ਹੈ ਜਿਨ੍ਹਾਂ ਨੇ ਖੋਲ ਲਿਆ, ਜਿਨ੍ਹਾਂ ਦਾ ਦਿਮਾਗ ਕੰਮ ਕਰਨ ਲੱਗ ਪਿਆ, ਜਿਹੜੇ ਸੱਚ ਨਾਲ ਜੁੜ ਗਏ, ਜਿਨ੍ਹਾਂ ਨੇ ਸਹੀ ਰਾਹ ਚੁਣਿਆ ਆਪਣੀ ਜ਼ਿੰਦਗੀ ਵਿੱਚ। ਸੰਤ ਕੋਈ ਕੱਪੜਿਆਂ ਦਾ ਨਾਂ ਨਹੀਂ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਨਾ, ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾਂ ਹੈ। ਕਹਿੰਦੇ ਉੱਤੋਂ ਸੰਤ ਕਹੋ, ਦਿਲ ਸ਼ਬਦਾ ਕੱਢੋ। ਸੁਣਿਓ ਜਰਾ ਇੱਕ ਵਾਰ ਪਿਆਰਿਓ, ਅੰਦਰ ਉਹਨਾਂ ਦੇ ਕਪਟ ਹੈ, ਹਿਰਦੇ ਵਿੱਚ ਕਪਟ ਹੈ, ਅਕਲ ਦਿਮਾਗੀ ਪੱਧਰ ਉੱਚਾ ਨਹੀਂ, ਉੱਤੋਂ ਉੱਤੋਂ ਸੰਤ। ਇਦਾਂ ਦੇ ਤੇ ਬਥੇਰੇ ਹੈ, ਪਰ ਆਓ ਪਹਿਲਾਂ ਧਾਰਨਾ ਪੜ੍ਹਦੇ ਹਾਂ। ਖਜ਼ਾਨਾ ਖੋਲ ਕੇ ਵੇਖਿਓ, ਲੁੱਟੇ ਨਾ ਜਾਈਏ ਕਿਤੇ, ਦਿਮਾਗੀ ਪੱਧਰ ਆਪਣਾ ਉੱਚਾ ਕਰੀਏ, ਵਿਕਾਸ ਕਰੀਏ, ਹੈਰਾਨ ਰਹਿ ਜਾਂਗੇ। ਮੇਰੇ ਦਾਦੇ ਨੇ 5 ਕਿੱਲੇ ਜ਼ਮੀਨ ਦੇਤੀ, ਸਾਡਾ ਦਾਦਾ 10 ਕਿੱਲੇ ਦੇ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਹ ਖਜ਼ਾਨਾ ਵੇਖੋ ਕਦੇ ਖੋਲ ਕੇ, ਭਰਿਆ ਪਿਆ ਰਤਨਾਂ ਦੇ ਨਾਲ। ਤੇਰਾ ਇੱਕ ਇੱਕ ਵਿਚਾਰ ਕਰੋੜਾਂ ਦਾ ਹੈ, ਤੇਰਾ ਇੱਕ ਇੱਕ ਵਿਚਾਰ ਲੱਖਾਂ ਦਾ ਹੈ, ਇੱਕ ਇੱਕ ਤੇਰਾ ਬੋਲ ਬੜਾ ਕੀਮਤੀ ਹੈ। ਜਦੋਂ ਸਮਝ ਦਾ ਪੱਧਰ ਉੱਚਾ ਹੋ ਜਾਂਦਾ। ਪਰ ਪ੍ਰੋਬਲਮ ਇਹ ਹੈ, ਇਹਨਾਂ ਗੱਲਾਂ ਦੀ ਕੀਮਤ ਲੋਕਾਂ ਨੂੰ ਘੱਟ ਹੈ। ਕੋਈ ਕੋਈ ਬੰਦਾ ਇਹਨਾਂ ਗੱਲਾਂ ਨੂੰ ਸਮਝਦਾ ਹੈ, ਨਹੀਂ ਤੇ ਬਹੁਤੇ ਜਿਹੜੇ ਕੌਡੀਆਂ ਖਰੀਦਣ ਵਾਲੇ ਉਹ ਕਿਹੜੇ ਖਜ਼ਾਨੇ ਦੀ ਗੱਲ ਕਰਦੇ ਜਿਹੜੇ ਜੇਬ 'ਚ ਪੈਂਦਾ, ਬਟੂਏ 'ਚ ਪੈਂਦਾ। ਅਸੀਂ ਗੁਰਬਾਣੀ ਉਸ ਖਜ਼ਾਨੇ ਦੀ ਗੱਲ ਕਰਦੀ ਹੈ ਜਿਹੜਾ ਇੱਥੇ ਪੈਂਦਾ, ਸਿਰ 'ਚ ਪੈਂਦਾ ਜਿਹੜਾ। ਉਹ ਆ ਲਾਲ, ਤੇਰਾ ਇੱਕ ਇੱਕ ਬੋਲ ਬੜਾ ਮਹਿੰਗਾ ਹੋ ਜਾਣਾ ਹੈ। ਮਤ ਵਿੱਚ ਰਤਨ ਜਵਾਹਰ ਮਨ ਕਦੋਂ ਅੱਗੇ ਪੜੋ, ਜੇ ਗੁਰ ਕੀ ਸਿੱਖ ਸੁਣ। ਜਦੋਂ ਗੁਰਬਾਣੀ ਦਾ ਗਿਆਨ ਲੈਂਦੇ ਆ, ਆ ਇਹਦੇ ਚ ਮਤ ਵਿੱਚ ਰਤਨ ਜਵਾਹਰ ਮਨ, ਜੇ ਗੁਰ ਕੀ ਸਿੱਖ ਸੁਣ। ਸਾਡਾ ਖਜ਼ਾਨਾ ਕਿਹੜਾ ਹੈ? ਗੁਰਬਾਣੀ। ਨਿਹੰਗ ਸਿੰਘ ਜਿਹੜੇ ਪਾਉਂਦੇ ਹੁੰਦੇ ਇੱਧਰਲੇ ਪਾਸੇ, ਪਾਉਂਦੇ ਹੁੰਦੇ ਸ੍ਰੀ ਸਾਹਿਬ, ਤੇ ਦੂਜੇ ਪਾਸੇ ਇੱਕ ਬੈਗ ਜਿਹਾ ਪਾ ਲੈਂਦੇ ਸੀ, ਉਹਨੂੰ ਕੀ ਕਹਿੰਦੇ ਹੁੰਦੇ ਸੀ ਭਲਾ? ਖਜ਼ਾਨਾ ਕਹਿੰਦੇ ਸੀ। ਤੇ ਖਜ਼ਾਨੇ ਨੂੰ ਕੀ ਹੁੰਦਾ ਸੀ? ਗੁਟਕਾ। ਤੇ ਗੁਟਕੇ 'ਚ ਕੀ ਹੁੰਦਾ ਸੀ? ਗਿਆਨ। ਬਸ ਉਹ ਖਜ਼ਾਨਾ ਇੱਥੇ ਪੈ ਜਾਂਦਾ ਸੀ, ਫਿਰ ਆਪੇ ਹੀ ਖੁੱਲ ਗਿਆ ਦਿਮਾਗ। ਬੜਾ ਖੁੱਲਦਾ ਯਾਰ ਇਹ ਕਰੀ ਵੇਖੋ ਤੇ ਸਹੀ ਤਜਰਬਾ ਕਰਕੇ ਛੱਡ ਦਿਓ ਹੋਰ ਮੜੀਆਂ ਕਬਰਾਂ ਬਾਬੇ ਪੂਜਣੇ ਇਹਨਾਂ ਇਹਨਾਂ ਨੇ ਬੁੱਧੂ ਬਣਾ ਕੇ ਰੱਖਣਾ ਪੈਰਾਂ 'ਚ ਭਾਈ ਰੱਖਣਾ ਸਾਰੀ ਜ਼ਿੰਦਗੀ ਤੁਹਾਨੂੰ ਮੈਂ ਹੱਥ 'ਚ ਮਾਲਾ ਫੜਾ ਦੇਣਗੇ ਚੱਲ ਐਂ ਚੱਲਦੀਆਂ ਮਾਲਾ ਇਹਨਾਂ ਦੀ ਲੋਕਾਂ ਦੀਆਂ ਤੇ ਹੌਲੀ ਹੌਲੀ ਚੱਲਦੀਆਂ ਇਹ ਤੇ ਐਂ ਫੇਰਦੇ ਤੇਜ਼ ਤੇਜ਼ ਪਤਾ ਨਹੀਂ ਐ ਵੱਜਵੇ ਉਹ ਇੱਕ ਗਿਆ ਬਾਬਾ ਜੀ ਕੋਲ ਕਹਿੰਦਾ ਜੀ ਦੱਸੋ ਜੀ ਕਹਿੰਦੇ ਕੰਮ ਨਹੀਂ ਮੇਰਾ ਚੱਲਦਾ ਟਰੱਕ ਦਾ ਕਹਿੰਦੇ ਮਾਲਾ ਫੇਰਿਆ ਕਹਿੰਦਾ ਚੱਲਣ ਲੱਗ ਜੂ ਫੇਰ ਕਹਿੰਦੇ ਲੱਗੂ ਉਹ ਮਹੀਨੇ ਕੁ ਬਾਅਦ ਆ ਗਿਆ ਕਹਿੰਦਾ ਜਮਾਂ ਹੀ ਨਹੀਂ ਚੱਲਦਾ ਕਹਿੰਦੇ ਤੂੰ ਫੇਰੀ ਨਹੀਂ ਹੋਣੀ ਕਹਿੰਦਾ ਬਾਹਰ ਆ ਬਾਬਾ ਚੱਲੀ ਗਈ ਮੜ ਜਾ ਟਰੱਕ ਕੋਲ ਲੈ ਗਿਆ ਉੱਥੇ ਵੀਲ ਨਾਲ ਬੰਨੀ ਫਿਰਦਾ ਕਹਿੰਦਾ ਦੇਖ ਲੈ ਜੰਮੂ ਤੋਂ ਦਿੱਲੀ ਦੇ ਕਿੰਨੇ ਗੇੜੇ ਲੱਗਦੇ ਆ ਦਿਨ ਰਾਤ ਹੀ ਫਿਰੀ ਜਾਂਦੀ ਹੈ ਮਾਲਾ ਹੀ ਫੇਰਨੀ ਹੈ ਦਿਨ ਰਾਤ ਫੇਰਦਾ ਮਾਲਾ ਤੇ ਇਹਦੇ ਨਾਲ ਹੋ ਜੂ ਕੁਛ ਅਕਲ ਲੈਣੀ ਪੈਣੀ ਪਿਆਰਿਓ ਸਮਝ ਲੈਣੀ ਪੈਣੀ ਕਬੀਰ ਜਪਨੀ ਕਾਠ ਕੀ ਕਿਹਾ ਤੇ ਥਲਾਵੇਂ ਲੋਏ ਕਹਿੰਦੇ ਕੀ ਦਿਖਾਉਣਾ ਲੋਕਾਂ ਨੂੰ ਦੁਨੀਆਂ ਨੂੰ ਕੀ ਵਿਖਾਉਣਾ ਮਾਲਾ ਹੱਥ 'ਚ ਫੜ ਕੇ ਐਂ ਕਰ ਕਰਕੇ ਦਿਖਾਉਣਾ ਹੈ ਕਬੀਰ ਜਪਨੀ ਕਾਠ ਕੀ ਕਿਹਾ ਦਿਖਲਾਵੇਂ ਲੋਏ ਹਿਰਦੈ ਰਾਮ ਨਾ ਚੇਤਨੀ ਇਹ ਜਪਨੀ ਕਿਆ ਹੋਏ ਜੇ ਅੰਦਰ ਰੱਬ ਨੂੰ ਸਮਝਿਆ ਹੀ ਨਹੀਂ ਤੈਨੂੰ ਅਕਲ ਹੀ ਕੋਈ ਨਹੀਂ ਆਈ ਤੇ ਤੇਰੀ ਜਪਨੀ ਕੀ ਕਰਨੀ ਹੈ ਫਿਰ ਆ ਤੇਰੀ ਮਾਲਾ ਕੀ ਕਰਨੀ ਹੈ ਤੇਰੀ ਮਾਲਾ ਕੀ ਕਰਨੀ ਹੈ ਜਦੋਂ ਤੈਨੂੰ ਅਕਲ ਤੇ ਆਈ ਕੋਈ ਨਾ ਜਿਉਣ ਦਾ ਚੱਜ ਤੇ ਆਇਆ ਹੀ ਕੋਈ ਨਾ ਪਰ ਹੁਣ ਇਸ ਜਿਹੜੀ ਨਾ ਵੇਖਿਓ ਪਿਆਰਿਓ ਜੇਬ 'ਚ ਪਾਉਣ ਵਾਲੇ ਖਜ਼ਾਨਾ ਹੁਣ ਇੱਥੇ ਜੇ ਕਹਿ ਦਈਏ ਹੁਣ ਵੇਖਿਓ ਬਈ ਸਵੇਰੇ ਭਾਈ ਐਂ ਕਰਿਓ ਮੈਂ ਸਪਾਲਾ ਸਵੇਰੇ 2 ਵਜੇ ਆਉਂ ਤੇ ਜਿਹੜੇ ਬੰਦੇ ਵੀ 2 ਵਜੇ ਪਹੁੰਚ ਗਏ 2 ਤੋਂ 3 ਕਰਾਉਂ ਮੈਂ ਜਾਪ ਤੇ ਜਿਹੜੇ ਜਿਹੜੇ ਬੰਦੇ ਪਹੁੰਚ ਗਏ ਉਹਨਾਂ ਬੰਦਿਆਂ ਨੂੰ ਮਾਇਆ ਦੀ ਕਮੀ ਨਹੀਂ ਆਉਣੀ ਤੇ ਕਿੰਨੇ ਆ ਜਾਣਗੇ ਵੇਖਿਓ ਬਟਵੇ ਭਰਾ ਨਾਲੇ ਠੀਕ ਹੈ ਬਟਵੇ ਭਰਾ ਨਾਲੇ ਆ ਜਾਣਗੇ ਤੇ ਜੇ ਤੁਹਾਨੂੰ ਮੈਂ ਇਹ ਕਹਾਂ ਵੀ ਆਹ ਇੱਕ ਬਾਣੀ ਦਾ ਸ਼ਬਦ ਹੈ ਇਹਦੀ ਵਿਆਖਿਆ ਘੱਟ ਕੀਤੀ ਹੈ ਪ੍ਰਚਾਰਕਾਂ ਨੇ ਤੇ ਮੈਂ ਇਹ ਜਿਹੜਾ ਮੈਂ ਇਹ ਵਿਆਖਿਆ ਸੁਣੋ ਇਹ ਵਿਆਖਿਆ ਪ੍ਰਚਾਰਕਾਂ ਨੇ ਘੱਟ ਕੀਤੀ ਹੈ ਤੇ ਮੈਂ ਇਹ ਵਿਆਖਿਆ ਸੁਣਾਉਂ ਸਵੇਰੇ ਆਇਓ 3 ਵਜੇ ਫਿਰ ਕਿੰਨੇ ਕਹਣਗੇ ਵਿਆਖਿਆ ਸੁਣ ਵੀ ਸ਼ਬਦ ਦੀ ਵਿਆਖਿਆ ਹੋਊ ਦੱਸੋ ਕਿੰਨੇ ਕਹਾ ਜਾਣਗੇ ਬਹੁਤ ਥੋੜੇ ਤੇ ਬਟਵੇ ਭਰਾ ਨਾਲੇ ਬਥੇਰੇ ਆ ਜਾਣਗੇ ਤੇ ਬੀਬੀਆਂ ਨੂੰ ਕਹਿ ਦਿਓ ਬੀਬੀ ਉਹ ਝੋਲੀਆਂ ਜਿਨ੍ਹਾਂ ਦੇ ਬੱਚੇ ਨਹੀਂ ਆ ਜਾਓ ਨਾਰੀਅਲ ਪਾਵਾਂਗੇ ਆਖੋ ਸਤਨਾਮ ਸ੍ਰੀ ਵਾਹ ਨਾਰੀਅਲ ਪਾਵਾਂਗੇ ਝੋਲੀ ਸੇਬ ਨਹੀਂ ਲੋਕੀ ਦੇ ਬਾਬੇ ਕਈ ਸੇਬ ਪਾਉਂਦੇ ਆ ਕਈ ਉਹ ਤੋਂ ਵੱਡੇ ਫਿਰ ਨਾਰੀਅਲ ਪਾਵਾਂਗੇ ਹਰੇਕ ਦੇ ਵਿੱਚ ਐਵਰੇਜ ਹੈ ਜੇ 100 ਦੇ ਤੁਸੀਂ ਨਾ ਫਲ ਪਾ ਦਿਓ ਇੱਥੇ ਬੀਬੀਆਂ ਨੂੰ ਕਹਿ ਦਿਓ ਵੀ ਬੀਬੀ ਉਹ ਆ ਜਾਓ ਤੁਹਾਡੇ ਬੱਚਿਆਂ ਲਈ ਅਰਦਾਸ ਕਰੀਏ ਹੁਣ 100 ਭੈਣ ਇਦਾਂ ਦੀ ਹੋਊ ਜਿਹਦਾ ਵਿਆਹ ਨੂੰ 2 ਸਾਲ ਹੋ ਗਿਆ ਕਿਸੇ ਨੂੰ ਸਾਲ ਹੋ ਗਿਆ ਕਿਸੇ ਨੂੰ 6 ਮਹੀਨੇ ਹੋਏ ਹੈ ਕਈਆਂ ਨੂੰ 5 ਸਾਲ ਹੋ ਗਏ ਕਈਆਂ ਨੂੰ 10 ਸਾਲ ਹੋ ਗਏ ਬੜੀਆਂ ਭੈਣਾਂ ਨੇ ਕਹਿਣਾ ਲਓ ਜੀ ਸੇਬ ਨਾਰੀਅਲ ਕੋਈ ਇਲਾਕੇ ਤੁਹਾਡੇ 'ਚ ਹੋਰ ਵੱਡਾ ਬਾਬਾ ਆ ਗਿਆ ਮਤੀਰੇ ਹੀ ਲੱਗ ਜੇ ਪਾਉਣ ਕਿਉਂਕਿ ਵੱਡੇ ਵਧਾਈ ਜਾਣਾ ਨਾ ਕੰਮ ਇਹਨਾਂ ਨੇ ਮਤੀਰੇ ਪਾਇਆ ਕਰੇਗਾ ਗਰਮੀਆਂ ਦੇ ਵਿੱਚ ਵੀ ਟਰਾਲੀ ਭਰਾ ਕੇ ਰੱਖ ਲਵੇ ਲੈ ਬਈ ਜ਼ਿਆਦਾ ਵੱਡਾ ਵੀ ਵੱਖਰਾ ਕਰੋ ਨਾ ਸਾਰਾ ਕੁਝ ਕਰਨਾ ਵੀ ਵੱਖਰਾ ਹੈ ਕਰਨਾ ਵੀ ਵੱਖਰਾ ਹੈ ਇਹ ਨਹੀਂ ਪਤਾ ਮੇਰੇ ਵਰਗਾ ਬਾਬਾ ਕਹੇ ਮੈਂ ਨਹੀਂ ਪਾਉਂਦਾ ਮੈਂ ਤੇ 5 ਪਿਆਰਿਆਂ ਤੋਂ ਪਵਾਉਂ ਆਖੋ ਸਤਨਾਮ ਸ੍ਰੀ ਵਾਹ ਪਵਾਵੇ ਵੀ ਮੇਰੇ ਵਰਗਾ 5 ਪਿਆਰਿਆਂ ਤੋਂ ਵੀ 5 ਪਿਆਰੇ ਅੰਮ੍ਰਿਤ ਤੇ ਛਕਾਉਂਦੇ ਸੁਣੇ ਸੀ ਨਾਰੀਅਲ ਪਾਉਂਦੇ ਪਹਿਲੀ ਵਾਰੀ ਦੇਖੇ ਨਾਰੀਅਲ ਵੀ ਪਾਉਂਦੇ ਆ 5 ਪਿਆਰੇ ਸੁਣੋ ਪਿਆਰਿਓ ਧਿਆਨ ਨਾਲ ਹੁਣ ਐਵਰੇਜ ਹੈ ਇਹ ਕਿ 100 ਬੀਬੀ ਦੇ ਤੁਸੀਂ ਫਲ ਪਾ ਦਿਓ ਕੁਦਰਤੀ ਗੱਲ ਹੈ ਕਿ 50 ਦੇ ਮੁੰਡੇ ਹੋਣੇ ਨੇ 50 ਦੇ ਕੁੜੀਆਂ ਹੋਣੀਆਂ ਨੇ ਨਾਰਮਲ ਗੱਲ ਹੈ ਨਾ ਪਿਆਰਿਓ ਇਹ ਅੱਧੀਆਂ ਕੁ ਲੜਕੀਆਂ ਅੱਧੇ ਕੁ ਲੜਕੇ ਜਿਨ੍ਹਾਂ ਦੇ ਹੋ ਗਏ ਲੜਕੇ ਉਹ ਤੇ ਬਾਬਾ ਜੀ ਨੇ ਕਿਰਪਾ ਕਰਤੀ ਤੇ ਜਿਨ੍ਹਾਂ ਦੇ ਕੁੜੀਆਂ ਹੋਈਆਂ ਉਹਨਾਂ ਨੂੰ ਵੀ ਕਹਿਣਗੇ ਭਾਈ ਤੇਰੀ ਤੇ ਸ਼ਰਧਾ ਹੀ ਨਹੀਂ ਸੀ ਆਖੋ ਸਤਨਾਮ ਲੈ ਦੱਸ ਆ ਇੱਥੇ ਗਰੰਟੀ ਵੀ ਨਹੀਂ ਨਾ ਹੈ ਕੋਈ ਧਰਮ ਦੇ ਨਾਂ ਤੇ ਠੱਗੀ ਜਿੰਨੀ ਮਰਜ਼ੀ ਮਾਰ ਲਓ ਅਗਲਾ ਗਰੰਟੀ ਨਹੀਂ ਮੰਗਦਾ ਪੁੱਛਦਾ ਹੀ ਕੋਈ ਨਹੀਂ ਮੁੜ ਕੇ ਸਾਨੂੰ ਤੇ 3 ਸਾਲ ਹੋ ਗਏ ਨਾਰੀਅਲ ਪਰਾਏ ਪੁਆਏ ਨੂੰ ਸਾਡੇ ਤੇ ਬੱਚਾ ਹੋਇਆ ਨਹੀਂ ਫਿਰ ਉਹਨੂੰ ਪਤਾ ਕੀ ਕਹਿਣਗੇ ਤੇਰੀ ਭਾਈ ਸ਼ਰਧਾ ਨਹੀਂ ਸੀ ਹੋਰ ਸ਼ਰਧਾ ਦੱਸ ਜਿਹੜਾ ਅਗਲਾ ਤੇਰੇ ਅੱਗੇ ਬਹਿ ਹੀ ਗਿਆ ਆ ਕੇ ਹੋਰ ਸ਼ਰਧਾ ਤੈਨੂੰ ਕੀ ਵਿਖਾਵੇ ਆ ਹੀ ਗਿਆ ਜਿਹੜਾ ਤੇਰੇ ਅੱਗੇ ਨਾ ਨਾ ਨਾ ਤੇਰੀ ਭਾਈ ਸ਼ਰਧਾ ਹੀ ਨਹੀਂ ਸੀ ਆਹੀ ਕੰਮ ਉਹ ਭਾਈ ਇਹ ਨਾ ਮਾਨ ਕਰਿਆ ਕਰੋ ਵੀ ਮੇਰੇ ਕੋਲ ਨਾਰੀਅਲ ਵਾਲੇ ਆ ਗਏ ਜੇ ਕੋਈ ਬਾਬਾ ਕਵੇ ਨਾ ਕਿ ਮੈਂ ਪਖੰਡ ਜਿਹਾ ਚਲਾ ਕੇ ਲੋਕਾਂ ਨੂੰ ਮਗਰ ਲਾ ਲਵਾਂ ਤੇ ਲੋਕੀ ਮੇਰੇ ਕੋਲ ਬਹੁਤ ਆ ਗਏ ਇਹ ਨਾ ਸੋਚੇ ਤੇ ਗੁੱਗੇ ਵਾਲਿਆਂ ਕੋਲ ਵੀ ਬਥੇਰੇ ਤੁਰੇ ਫਿਰਦੇ ਆ ਇਹ ਤੇ ਸੱਪਾਂ ਨੂੰ ਮੰਨੀ ਜਾਂਦੇ ਐ ਇਹ ਤੇ ਲੈਣਾ ਲੱਗੀਆਂ ਫਿਰਦੀਆਂ ਇਹ ਨਹੀਂ ਉਹ ਭਾਈ ਤੂੰ ਕਨਵਿੰਸ ਕਰ ਸਕਦਾ ਭੋਲਿਆਂ ਭਾਲਿਆਂ ਨੂੰ ਮਗਰ ਲਾ ਸਕਦਾ ਇਹ ਤੇ ਸੱਪਾਂ ਨੂੰ ਵੀ ਮੱਥੇ ਟੇਕ ਲੈਂਦੇ ਐ ਇਹ ਤੇ ਗਧਿਆਂ ਨੂੰ ਵੀ ਮੱਥੇ ਟੇਕ ਲੈਂਦੇ ਐ ਜੇ ਤਾਕਤ ਹੈ ਨਾ ਤੇਰੇ ਵਿੱਚ ਕਿਸੇ ਗੁਰਬਾਣੀ ਪੜਨ ਵਾਲੇ ਸਮਝਦਾਰ ਨੂੰ ਝੁਕਾ ਕੇ ਵਿਖਾ ਕਨਵਿੰਸ ਕਰ ਤੇਰੀਆਂ ਗੱਲਾਂ ਤੋਂ ਪ੍ਰਭਾਵਿਤ ਹੋਵੇ ਉਹ ਜਿਹਦਾ ਥੋੜਾ ਜਿਹਾ ਦਿਮਾਗ ਦਾ ਪੱਧਰ ਉੱਚਾ ਹੋਇਆ ਹੋਵੇ ਆਪ ਸ੍ਰੀ ਅਕਾਲ ਉਹਨੂੰ ਕਨਵਿੰਸ ਕਰਕੇ ਵਿਖਾ ਉਹਨੂੰ ਮਨਾ ਕੇ ਵਿਖਾ ਜਿਹੜਾ ਤੂੰ ਕਹਿੰਦਾ ਵੀ ਮੈਨੂੰ 50 ਬੰਦਿਆਂ ਨੇ ਮੱਥਾ ਟੇਕਦਾ ਭਾਈ ਇਹ ਤੇ ਗੁੱਗੇ ਦੀ ਵੀ ਲੱਸੀ ਪਾ ਆਉਂਦੇ ਆ ਜਾ ਕੇ ਸੇਵੀਆਂ ਪਾ ਆਉਂਦੇ ਆ ਮੈਨੂੰ ਲੱਗਦਾ ਸੱਪ ਸਾਰਿਆਂ ਤੋਂ ਵੱਧ ਮਾਣ ਕਰਦਾ ਹੋਣਾ ਕਹਿੰਦਾ ਹੋਣਾ ਵੀ ਅਜੇ ਵੀ ਪੰਜਾਬ 'ਚ ਜਿੰਨੀ ਪੂਜਾ ਮੇਰੀ ਹੁੰਦੀ ਹੈ ਬਾਬੇ ਉਹ ਇੰਨੀ ਤੁਹਾਡੀ ਕਿਸੇ ਦੀ ਨਹੀਂ ਹੁੰਦੀ ਸੱਪ ਵੀ ਕਹਿੰਦਾ ਹੋਣਾ ਵੀ ਮੈਂ ਘੱਟ ਥੋੜਾ ਕਿਤੇ ਛਪਾਰ ਦਾ ਮੇਲਾ ਜਾ ਕੇ ਵੇਖੋ ਸੱਪ ਦੀ ਮਾੜੀ ਤੇ ਹੀ ਲੱਗਦਾ ਜੇ ਹੁਣ ਮੰਨ ਲਓ ਕਿ ਬਾਬੇ ਕਹਿਣ ਵੀ ਬਰਸੀ ਤੇ ਬਾਹਲਾ ਇਕੱਠ ਹੋ ਗਿਆ ਓਏ ਇੰਨੀ ਦੁਨੀਆ ਤੇ ਗੁੱਗਾ ਜੇ ਆ ਜਾਏ ਉਹ ਕਵੇ ਉਹ ਮੇਰੇ ਤੇ ਆ ਹਰ ਸਾਲ ਹੁੰਦਾ ਹੈ ਮੇਲਾ ਵੇਖਿਆ ਕਰੋ ਆ ਕੇ ਮੇਰਾ ਜਿੰਨੀ ਗੋਲਕ ਮੇਰੀ ਹੁੰਦੀ ਹੈ ਇੰਨੀ ਬਾਬੇ ਉਹ ਤੁਹਾਡੀ ਨਹੀਂ ਹੁੰਦੀ ਤੁਹਾਡੇ ਤੋਂ ਗਾਂ ਲੰਘਿਆ ਫਿਰਦਾ ਤੁਹਾਡੇ ਵਾਲੇ ਬਾਬੇ ਧਾਰਨਾ ਪੜਦੇ ਐ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਆ ਕਮਾਈਆਂ ਉਹ ਕਹਿ ਗਿਆ ਇਸ ਹਿਸਾਬ ਨਾਲ ਤੇ ਮੇਰੀ ਕਮਾਈ ਬਹੁਤ ਜ਼ਿਆਦਾ ਹੈ ਆਖੋ ਸਤਨਾਮ ਗਿਣਤੀ ਦੀ ਗੱਲ ਨਹੀਂ ਇੱਥੇ ਗੱਲ ਹੈ ਸਮਝ ਸਮਝ ਦਾ ਪੱਧਰ ਕੈਸਾ ਤੁਹਾਡਾ ਆ ਆ ਆ ਕਿੰਨਾ ਕੁ ਵਿਕਾਸ ਕਰ ਰਿਹਾ ਦਿਮਾਗ ਕਿੰਨਾ ਕੁ ਖੁੱਲ ਰਿਹਾ ਵੇਖਿਆ ਇਹ ਜਾਣਾ ਭਾਈ ਤਾਂ ਕਰਕੇ ਬਟਵੇ ਭਰਾਉਣ ਵਾਲੇ ਝੋਲੀਆਂ ਭਰਾਉਣ ਵਾਲੇ ਬਥੇਰੇ ਆ ਜਾਂਦੇ ਐ ਪਰ ਅਕਲ ਲੈਣ ਵਾਲੇ ਵਿਰਲੇ ਵਿਰਲੇ ਆਉਂਦੇ ਐ ਦੱਸੋ ਭਾਈ ਨਾਰੀਅਲ ਲੈਣੇ ਐ ਕਿ ਅਕਲ ਲੈਣੀ ਗੁਰੂ ਕੋਲ ਆ ਕੇ ਬੋਲੋ ਜੀ ਅਕਲ ਲਈਏ ਅਕਲ ਅਕਲ ਅਕਲ ਇੱਥੇ ਅਗਲਾ ਕਹਿੰਦਾ ਜਲੇਬੀਆਂ ਖਾ ਲਓ ਜੀ ਲੰਗਰ ਬਣਾਓ ਲੰਗਰ ਤੇ ਭਾਈ ਘਰੋਂ ਵੀ ਗੁਰੂ ਦਾ ਹੀ ਦਿੱਤਾ ਘਰ ਕਾਹਦਾ ਕਿਹਦਾ ਦਿੱਤਾ ਖਾਂਦੇ ਹਾਂ ਭਾਈ ਮਾਲਕ ਦਾ ਦਿੱਤਾ ਹੀ ਖਾਂਦੇ ਹਾਂ ਰੋਟੀ ਤੇ ਘਰੋਂ ਵੀ ਲੈ ਆਵਾਂਗੇ ਨਾਲ ਪੜ੍ਹਾਈ ਕਰਾਓ ਪੜ੍ਹਾਈ ਪੜ੍ਹਾਈ ਐਜੂਕੇਸ਼ਨ ਸਾਡੇ ਨਿਆਣੇ ਜੇ ਪੜ੍ਹਨ ਜਾਣ ਅਗਲਾ ਪਤਾ ਸਾਨੂੰ ਸਕੂਲ ਵਾਲਾ ਕੀ ਕਵੇ ਆ ਤੁਹਾਡੇ ਅਕੈਡਮੀਆਂ ਨੇ ਗੁਰਦ ਸਕੂਲ ਨੇ ਇੱਥੇ ਨੇੜੇ ਨੇੜੇ ਜੇ ਅਗਲਾ ਕਵੇ ਬੱਚਾ ਪੜ੍ਹਨ ਜਾਵੇ ਤਾਂ ਤੁਹਾਨੂੰ ਪਤਾ ਕੀ ਕਵੇ ਤੁਹਾਡੇ ਨਿਆਣੇ ਨੂੰ ਜਲੇਬੀਆਂ ਖਵਾਇਆ ਕਰਾਂਗੇ ਤੁਹਾਡੇ ਨਿਆਣੇ ਨੂੰ ਪਰੌਂਠੇ ਖਵਾਇਆ ਕਰਾਂਗੇ ਤੁਹਾਡੇ ਨਿਆਣੇ ਨੂੰ ਚਾਰ ਸਬਜ਼ੀਆਂ ਬਣਾ ਕੇ ਖਵਾਇਆ ਕਰਾਂਗੇ ਤੂੰ ਕਹੇਗਾ ਛੱਡ ਪਰੇ ਪੜ੍ਹਾਈ ਦੀ ਗੱਲ ਕਰ ਵੀ ਪੜ੍ਹਾਈ ਹੋਊ ਅਗਲਾ ਕਹਿੰਦਾ ਵੀ ਪੜ੍ਹਾਈ ਤੇ ਸਾਡੇ ਨਹੀਂ ਹੋਣੀ ਪਰ ਪੜ੍ਹਾਈ ਠੀਕ ਠੀਕ ਖਾਣਾ ਪੀਣਾ ਬਹੁਤ ਵਧੀਆ ਤੁਸੀਂ ਕਹੋਗੇ ਰੋਟੀਆਂ ਤੇ ਘਰੋਂ ਵੀ ਭੇਜ ਦਿਆਂਗੇ ਗੱਲ ਪੜ੍ਹਾਈ ਦੀ ਕਰੋ ਅਸੀਂ ਘਰੋਂ ਬਣਾ ਕੇ ਭੇਜ ਦਿਆਂਗੇ ਤੁਸੀਂ ਪੜ੍ਹਾਓ ਸਾਡੇ ਬੱਚੇ ਨੂੰ ਜਿਹੜਾ ਕਰਨ ਵਾਲਾ ਕੰਮ ਹੈ ਉਹ ਕਰੋ ਇੱਥੇ ਜਿਹੜਾ ਆ ਸਿਸਟਮ ਹੈ ਨਾ ਸਾਡਾ ਇੱਥੇ ਸਾਡਾ ਕੰਮ ਪਤਾ ਕੀ ਹੋਇਆ ਜਿਹੜਾ ਆਪਾਂ ਸਤਸੰਗ ਕਰਦੇ ਫਿਰਦੇ ਆ ਟਰਾਲੀਆਂ ਭਜਾਈ ਇੱਧਰ ਨੂੰ ਟਰਾਲੀਆਂ ਭਜਾਈ ਉੱਧਰ ਨੂੰ ਤੇ ਸਾਰਿਆਂ ਦਾ ਕੰਮ ਕੀ ਹੈ ਗੱਲਾਂ ਇਹੀ ਕਰਦੇ ਆ ਵੀ ਅੱਜ ਦਾਲ ਬਹੁਤ ਵਧੀਆ ਬਣੀ ਸੀ ਜਲੇਬੀਆਂ ਬਹੁਤ ਵਧੀਆ ਬਣੀਆਂ ਸੀ ਅੱਜ ਉੱਥੇ ਲੰਗਰ ਬਹੁਤ ਵਧੀਆ ਸੀ ਪੜ੍ਹਾਈ ਦੀ ਤੇ ਕੋਈ ਗੱਲ ਹੀ ਨਹੀਂ ਕੀਤੀ ਤੇ ਰਹਿ ਵੀ ਤੇ ਫਿਰ ਅਨਪੜ੍ਹ ਹੀ ਗਏ ਆਖੋ ਸਤਨਾਮ ਸ੍ਰੀ ਵਾਹ ਗੁਰਮਤ ਵਾਲੇ ਪਾਸਿਓ ਰਹਿ ਵੀ ਤੇ ਕੋਰੇ ਹੀ ਗਏ ਸਿੱਖਿਆ ਕੀ ਆਪਾਂ ਜਣਾ ਖਣਾ ਸਾਨੂੰ ਬੁੱਧੂ ਬਣਾ ਜਾਂਦਾ ਸਿੱਖਿਆ ਕੀ ਆਪਾਂ ਨਕਲੀ ਲੀਡਰ ਤੇ ਨਕਲੀ ਬਾਬੇ ਅੱਜ ਨਹੀਂ ਲੁੱਟਦੇ ਅੱਜ ਵੀ ਤੇ ਲੁੱਟ ਹੀ ਰਹੇ ਬੁੱਧੂ ਬਣਾ ਗਏ ਨਾ ਫਿਰ ਸਾਰੇ ਦੇ ਸਾਰੇ ਤਾਂ ਕਰਕੇ ਬੇਨਤੀ ਕਰਾਂਗਾ ਭਾਈ ਖਜ਼ਾਨਾ ਜਿਹੜਾ ਹੈ ਨਾ ਆਹ ਅਕਲ ਵਾਲਾ ਸਮਝ ਵਾਲਾ ਆਹ ਦਿਮਾਗ ਖੋਲੋ ਵੀ ਅਸੀਂ ਅਕਲ ਲੈਣ ਵਾਸਤੇ ਸਤਸੰਗਤ ਵਿੱਚ ਜਾਣਾ ਹੈ ਸਮਝ ਦਾ ਪੱਧਰ ਸਾਡਾ ਉੱਚਾ ਹੋਣਾ ਚਾਹੀਦਾ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾ ਲਾਲਾ ਜੀ ਦਾ ਸਾਰਿਆ ਕਰੀ ਬਾਰੇ ਲਾਲਾ ਜੀ ਦਾ ਸਾਰ ਜਿਹੜੇ ਕੌੜੀਆਂ ਖਰੀਦਣ ਵਾਲੇ ਲਾਲਾ ਜੀ ਦਾ ਸਾਰ ਜਾਣਦੇ ਖਰੀਦਣ ਵਾਲੇ ਲਾਲਾ ਜੀ ਦਾ ਸਾਰ ਜਾਣਦੇ ਜਿਹੜੇ ਕੌੜੀਆਂ ਖਰੀਦਣ ਵਾਲੇ ਲਾਲਾ ਜੀ ਦਾ ਸਾਰ ਜਿਹੜੇ ਕੌੜੀਆਂ ਖਰੀਦਣ ਵਾਲੇ ਲਾਲਾ ਜੀ ਦਾ ਸਾਰ ਜਾਣਦੇ ਜਿਹੜੇ ਕੌੜੀਆਂ ਖਰੀਦਣ ਵਾਲੇ ਲਾਲਾ ਜੀ ਦਾ ਸਾਰ ਕੇ ਲਾਲਾ ਜੀ ਦਾ ਸਾਰ ਜਾਣਦੇ ਲਾਲਾ ਜੀ ਦਾ ਸਾਰ ਜਾਣਦੇ ਬਾਬਾ ਬਾਬਾ ਲਾਲਾ ਜੀ ਦਾ ਸਾਰ ਜਾਣਦੇ ਬਾਬਾ ਬਾਬਾ ਲਾਲਾ ਜੀ ਦਾ ਸਾਰ ਜਾਣਦੇ ਬਾਬਾ ਬਾਬਾ ਲਾਲਾ ਜੀ ਦਾ ਸਾਰ ਜਾਣਦੇ ਬਾਬਾ ਬਾਬਾ ਲਾਲਾ ਜੀ ਦਾ ਸਾਰ ਜਾਣਦੇ ਬਾਬਾ ਬਾਬਾ ਲਾਲਾ ਜੀ ਦਾ ਸਾਰ ਜਾਣਦੇ ਜਿਹੜੀ ਸੰਗਤ ਅੰਮ੍ਰਿਤ ਛਕ ਕੇ ਆਈ ਹੈ ਵਧਾਈ ਦੇਈਏ ਜੀ ਆਇਆਂ ਨੂੰ ਸੰਗਤ ਨੂੰ ਬੇਨਤੀ ਹੈ ਉੱਠਣਾ ਨਹੀਂ ਬਈ ਬੈਠੇ ਰਹਿਣਾ ਆਪੋ ਆਪਣੀ ਜਗ੍ਹਾ ਤੇ ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਟਿਕਾ ਬਣਾ ਕੇ ਰੱਖਿਓ ਲਾਸਟ ਦੀਵਾਨ ਹੈ ਰਲ ਕੇ ਹਾਜ਼ਰੀ ਭਰੀ ਜਿਹੜੇ ਬਣੇ ਮੇਰ ਹੋ ਗਈ ਜਿਹੜੇ ਰਹਿ ਗਏ ਤਿਆਰੀਆਂ ਕਰੋ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਇੱਥੇ ਬਹਿ ਜਾਓ ਭਾਈ ਜਿੱਥੇ ਖੜੇ ਹੋ ਮੱਥਾ ਟੇਕ ਕੇ ਇੱਥੇ ਬਹਿ ਜਾਓ ਪਿੱਛੇ ਬੀਬੀ ਉਹ ਭੈਣਾਂ ਭੈਣਾਂ ਵਾਲੇ ਪਾਸੇ ਬਹਿ ਜਾਓ ਇੱਥੇ ਹੀ ਬਹਿ ਜਾਓ ਦੂਰ ਹੀ ਮੱਥਾ ਟੇਕ ਸਿੰਘ ਸਿੰਘਾਂ ਵਾਲੇ ਪਾਸੇ ਹੋ ਜੀ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ ਗੁਰੂ ਸਾਹਿਬ ਦੀ ਮਿਹਰ ਨਾਲ 167 ਪ੍ਰਾਨੀ ਸਿੰਘ ਸਜੇ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਜਿਨ੍ਹਾਂ ਨੂੰ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਚਾਹੇ ਸੰਗਿਓ ਨਾ ਬਈ ਜਦੋਂ ਜਕਾਰਾ ਲੱਗੇ ਬਾਹਾਂ ਨਾਲ ਖੜੀਆਂ ਕਰਿਓ ਇਹਦੇ ਨਾਲ ਉਤਸ਼ਾਹ ਭਰਿਆ ਜਾਂਦਾ ਬਾਕੀਆਂ ਵਿੱਚ ਸਪਿਰਿਟ ਭਰਦਾ ਸੰਗਿਓ ਨਾ ਵਾਰ ਵਾਰ ਕਹਿ ਰਹੇ ਅੱਧੇ ਕੁ ਮਿੰਟ ਲਈ ਇੱਦਾਂ ਹੀ ਰੱਖਿਓ ਸਿੱਧੀਆਂ ਰੱਖਿਓ ਦੋਵੇਂ ਦੋਵੇਂ ਬਾਹਾਂ ਬੋਲੇ ਸੋ ਨਿਹਾਲ ਸਾਖੀ ਅਕਾਲ ਬੋਲੇ ਸੋ ਨਿਹਾਲ ਸਾਖੀ ਅਕਾਲ ਅੱਧਾ ਕੁ ਮਿੰਟ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾ ਕੇ ਰੱਖਿਓ ਆ ਜਿਹੜੇ ਅੱਗੇ ਅੱਗੇ ਬੈਠੇ ਅੱਗੇ ਬੈਠੇ ਇਹ ਬਾਹਾਂ ਐ ਖੜੀਆਂ ਕਰਦੇ ਐ ਵਿੱਚੋਂ ਕਈ ਤੇ ਐ ਕਰਦੇ ਪੱਕੇ ਐ ਜਿਹੜੇ ਕਈ ਐ ਜੇ ਕੋਈ ਐ ਜੇ ਸੰਗਦਾ ਜਿਹੜੇ ਪਿੱਛੇ ਵਾਲੇ ਐ ਉਹ ਐ ਖੜੀਆਂ ਉਹਦਾ ਕਾਰਨ ਦੱਸਦਾ ਉਹਦਾ ਕਾਰਨ ਇਹ ਹੈ ਵੀ ਜਿਹੜਾ ਅੱਗੇ ਲੱਗਣਾ ਹੈ ਨਾ ਇਕੱਲੇ ਦਿਸਦੇ ਨੇ ਇਹ ਇੱਥੇ ਮੰਨਦੇ ਨੇ ਸੰਗ ਭੀੜ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਪਤਾ ਕਿਹੜਾ ਇਕੱਲੇ ਦੀ ਫੋਟੋ ਆ ਜਾਣੀ ਹੈ ਅੱਗੇ ਤੇ ਸਾਹਮਣੇ ਰਿਕਾਰਡਿੰਗਾਂ ਹੁੰਦੀਆਂ ਨੇ ਸ਼ਰਮ ਜੀ ਮੰਨਦੇ ਨੇ ਕਈ ਇਕੱਲਾ ਹੀ ਚਮਕਦਾ ਸਾਰਿਆਂ 'ਚ ਪਿੱਛੇ ਵਾਲੇ ਨੇ ਇਹੀ ਔਖਾ ਹੁੰਦਾ ਹੈ ਇਹ ਔਖਾ ਹੁੰਦਾ ਹੈ ਭੀੜ ਮਗਰ ਬਥੇਰੀ ਦੁਨੀਆ ਚੱਲਦੀ ਹੈ ਇਕੱਲੇ ਤੁਰਨਾ ਔਖਾ ਹੁੰਦਾ ਹੈ ਇਕੱਲੇ ਤੁਰਨਾ ਜਿੱਤੇ ਨਾ ਅੱਜ ਤੋਂ ਵੀ ਜਿਹੜੇ ਅੰਮ੍ਰਿਤ ਛਕ ਕੇ ਆਏ ਹੋ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਟਿਕਾਓ ਰੱਖਿਓ ਬਣਾ ਕੇ ਮੈਨੂੰ ਪਤਾ ਹੈ ਵੀ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਨਾ ਤੇ 3-4 ਘੰਟੇ ਅੰਦਰ ਵੜੇ ਰਹੇ ਉੱਥੇ ਵੀ ਬੈਠੇ ਰਹੇ ਤੁਸੀਂ ਛਕਿਆ ਜਦੋਂ ਤੇ ਕਈ ਵਾਰੀ ਥੋੜ੍ਹੀ ਦਿੱਕਤ ਵੀ ਹੁੰਦੀ ਹੈ 3 ਘੰਟੇ ਉੱਥੇ ਬਹਿਣਾ ਪਿਆ ਇੱਥੇ ਵੀ ਹੁਣ ਆਪਣੇ ਕੋਲ ਅੱਧਾ ਕੁ ਘੰਟਾ ਹੀ ਰਹਿ ਗਿਆ ਜ਼ਿਆਦਾ ਟਾਈਮ ਨਹੀਂ 3:30 ਤੇ ਹੋ ਗਏ ਗੱਲ ਤੇ ਅਜੇ ਸ਼ੁਰੂ ਵੀ ਨਹੀਂ ਹੋਈ ਸਮਾਂ ਉਹਨੇ ਨੂੰ ਪੂਰਾ ਹੋ ਜਾਂਦਾ ਰਾਤ ਦੇ ਦੀਵਾਨਾਂ ਦਾ ਇਹ ਸੁੱਖ ਹੁੰਦਾ ਵੀ ਭਾਵੇਂ 11 ਵੱਜਣ 12 ਵੱਜਣ ਫਿਕਰ ਨਹੀਂ ਇੱਥੇ ਹੁਣ ਮੰਨ ਲਓ ਵੀ ਵੱਧ ਤੋਂ ਵੱਧ ਜ਼ਿਆਦਾ ਹੀ ਜ਼ੋਰ ਲਾਈਏ ਤੇ 4:15 ਕਰ ਸਕਦੇ ਹਾਂ ਇਦੋਂ ਲੇਟ ਨਹੀਂ ਮੈਂ ਕਰਦਾ ਪਤਾ ਕਿਉਂ ਨਹੀਂ ਕਰਦਾ ਕਿਉਂਕਿ ਡਿਸਿਪਲਨ ਤੇ ਅਸੀਂ ਸਿੱਖਣਾ ਤੇ ਸਿਖਾਉਣਾ ਹੈ ਜੇ ਆਪ ਹੀ ਤੋੜੀ ਜਾਵਾਂਗੇ ਤੇ ਫਿਰ ਡਿਸਿਪਲਨ ਅੱਗੇ ਕਿੱਦਾਂ ਬਣੇਗਾ ਹੁਣ 2:15 ਘੰਟੇ ਤੇ ਚਲੋ ਲਾ ਦਈਦੇ ਆ ਪਰ ਜੇ ਹੁਣ ਮੈਂ ਮੰਨ ਲਓ 5 ਵਜਾ ਦਿਆਂ ਹੁਣ ਜਿਹੜਾ 5 ਵਜੇ ਇੱਥੋਂ ਜਾਏਗਾ ਉਹ 6 ਵਜੇ ਤੱਕ 6:30-7 ਵਜੇ ਘਰ ਪਹੁੰਚੂ ਜਾ ਕੇ ਮੱਝਾਂ ਦਾ ਕਰਨਾ ਕੋਈ ਘਰ ਦਾ ਕੀ ਕਰਨਾ ਉਹ ਸਾਰਾ ਹੀ ਕੰਮ ਉਲਝ ਜਾਂਦਾ ਸੋ ਸਿਸਟਮ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੁੰਦਾ ਪਹਿਲੇ ਦੀਵਾਨ ਵਿੱਚ ਵੀ ਤੁਹਾਨੂੰ ਮੈਂ ਕਿਹਾ ਸੀ ਵੀ ਇੱਥੇ ਖੁਸ਼ ਖੁਸ਼ ਹੋ ਬੈਠੇ ਆ ਜਿਹੜੇ ਜ਼ਿੰਮੇਵਾਰੀ ਸਹੀ ਨਿਭਾਉਂਦੇ ਆ ਆਪਾਂ ਜਿਹੜਾ ਬੰਦਾ ਜ਼ਿੰਮੇਵਾਰੀਆਂ ਤੋਂ ਭੱਜਦਾ ਉਹ ਬੰਦਾ ਕਦੇ ਸ਼ਾਂਤ ਨਹੀਂ ਰਹਿ ਸਕਦਾ। ਨਕੰਮੇ ਬੰਦੇ ਕਦੇ ਖੁਸ਼ ਨਹੀਂ ਹੁੰਦੇ, ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਗਿਆਨ ਕਰਾ ਲਓ, ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਸਿਮਰਨ ਕਰਾਈ ਜਾਓ, ਨਕੰਮੇ ਜਿਹੜੇ ਬੰਦੇ ਹੈ ਉਹ ਬਹੁਤ ਪਰੇਸ਼ਾਨ ਰਹਿੰਦੇ ਆ। ਆਨੰਦ ਚ ਕੌਣ ਬੈਠਦਾ ਹੈ? ਸਦਾ ਆਨੰਦ ਚ ਕੌਣ ਰਹਿੰਦਾ ਹੈ? ਜਿਹੜਾ ਜ਼ਿੰਮੇਵਾਰੀ ਨਿਭਾਉਂਦਾ ਹੈ। ਜ਼ਿੰਮੇਵਾਰੀ, ਆਹ ਗੱਲ ਮੇਰੀ ਧਿਆਨ ਨਾਲ ਸੁਣਿਓ, ਮੈਂ ਪਹਿਲੇ ਦਿਨ ਵੀ ਕਿਹਾ ਸੀ, ਜਿਹੜੇ ਨਹੀਂ ਸੀ ਆਏ ਉਹ ਸੁਣ ਲੈਣ। ਮਨ ਦੀ ਸ਼ਾਂਤੀ ਕਿਵੇਂ ਆਉਂਦੀ ਹੈ ਜੀ? ਜ਼ਿੰਮੇਵਾਰੀ ਨਿਭਾ ਕੇ। ਤੁਸੀਂ ਕਹੋਗੇ ਕਿਵੇਂ, ਐਗਜ਼ੈਂਪਲ ਦਿਆਂ? ਸਿੱਧੀ ਐਗਜ਼ੈਂਪਲ ਦਿੱਤੀ ਸੀ ਉਦੋਂ ਵੀ, ਅੱਜ ਫਿਰ ਦੱਸਦਾ। ਜਿਹੜੇ ਬੰਦਿਆਂ ਨੂੰ ਪਤਾ ਸੀ ਵੀ ਅੱਜ ਜਾਣਾ ਹੈ ਦੀਵਾਨ ਤੇ, ਉਹਨਾਂ ਨੇ ਸਵੇਰੇ ਟੋਕਾ ਕਰ ਲਿਆ, ਸਵੇਰੇ ਮੱਝਾਂ ਨੂੰ ਪੱਠੇ ਲਿਆਉਣ ਲੈ ਆਉਂਦੇ, ਤੜਕੇ ਹੀ ਜਾ ਕੇ ਅੱਗੇ ਜਾਂਦੇ ਸੀ 2 ਵਜੇ, ਅੱਜ ਚਲੇ ਗਏ ਸੀ 10 ਵਜੇ ਵੀ ਦੀਵਾਨ ਤੇ ਜਾਣਾ। ਭਾਈ ਕੱਖ ਲਿਆਂਦੇ, ਵੱਢ ਕੇ ਕੁਤਰ ਕੇ ਐ ਟਿਕਾਣੇ ਧਰ ਕੇ ਆਏ ਆ, ਬਸ ਆ ਕੇ ਟੋਕਰੇ ਨਾਲ ਪਾ ਹੀ ਲੈਣੇ ਆ, ਏਦਾਂ ਹੀ ਕੰਮ ਹੈ। ਕਈਆਂ ਏਦਾਂ ਤਿਆਰੀ ਕਰਕੇ ਆਏ ਆ, ਕਈ ਉਹ ਤੇ ਐ ਬੈਠੇ ਆਰਾਮ ਨਾਲ ਵੀ ਚੱਲ ਕੋਈ ਨੀ, 4 ਵੱਜ ਗਏ, 4:15 ਵੱਜ ਗਏ, ਚੱਲ ਯਾਰ 4:30 ਵੀ ਹੋ ਜਾਣਗੇ, ਜਾ ਕੇ ਪਾਉਣੇ ਹੀ ਆ, ਤਿਆਰ ਪਏ ਆ। ਤੇ ਇੱਕ ਨੂੰ ਸਵੇਰੇ ਝਿੜਕਾਂ ਵੀ ਬਾਪੂ ਲੈ ਆ ਯਾਰ ਕੱਖ ਜਾ ਕੇ, ਸੁਣੀ ਨੀ ਨਾ ਕਿਸੇ ਦੀ, ਹੁਣ ਉਹ ਇੱਥੇ ਬੈਠਾ ਵਿੱਚ, ਉਹਦਾ ਮਨ ਨਹੀਂ ਲੱਗ ਸਕਦਾ, ਉਹਨੂੰ ਐਂ ਪਤਾ ਹੈ ਵੀ ਅਜੇ ਜਾਣਾ ਹੈ, ਕਿੰਨਾ ਕੁਝ ਕਰਨਾ ਪੈਣਾ ਹੈ। ਤੇ ਪਾਏ ਨਾ ਕੱਖ ਸਵੇਰੇ, ਫਿਰ 2 ਕਿਲੋ ਘੱਟ ਜਾਣਾ, ਦੁੱਧ ਵੀ ਘੱਟ ਜਾਣਾ। ਫਿਰ ਜੇ ਮੰਨ ਲਓ ਵੀ ਤੂੜੀ ਉੱਤੇ ਹੀ ਤੁਸੀਂ ਸੰਨੀ ਜੀ ਰਲਾਤੀ ਉੱਤੇ ਆਟਾ ਹੀ ਪਾ ਦਿੱਤਾ, ਇਹਦੇ ਨਾਲ ਤੇ ਬਣਨੀ ਨਹੀਂ ਗੱਲ, ਕਿਉਂਕਿ ਸਾਡੇ ਨਾਲ ਬਣਦੀ ਰਹੀ ਹੈ। ਮੈਂ ਵੀ ਸੁਣਦਾ ਹੀ ਰਿਹਾ, ਦੁਆਨ ਇੱਦਾਂ ਹੀ ਹੁੰਦੀ ਹੁੰਦੀ, ਫਿਰ ਝਿੜਕਾਂ ਹੀ ਪੈਂਦੀਆਂ। ਹੁਣ ਇੱਕ ਬੀਬੀ ਉਹ ਹੈ ਜਿਹਨੂੰ ਪਤਾ ਹੈ, ਪਹਿਲੇ ਦੀਵਾਨ ਵਿੱਚ ਵੀ ਕਿਹਾ ਸੀ ਵੀ ਇੱਕ ਬੀਬੀ ਉਹ ਹੈ ਜਿਹਨੇ ਆਟਾ ਗੁੰਨ ਲਿਆ, ਫਰਿੱਜ 'ਚ ਰੱਖਤਾ, ਸਬਜ਼ੀ ਬਣਾ ਲਈ ਤੜਕੇ ਹੀ, ਸਵੇਰੇ ਹੀ ਬਣਾ ਕੇ ਫਰਿੱਜ 'ਚ ਰੱਖ ਕੇ ਆਈ ਹੈ, ਜਾ ਕੇ ਕੀ ਕਰਨਾ ਹੈ, ਸਬਜ਼ੀ ਗਰਮ ਕਰਨੀ ਹੈ, ਬਾ ਫੁਲਕੇ ਹੀ ਲਾਉਣੇ ਨੇ, ਉਹ ਭਾਵੇਂ ਇੱਥੇ 5 ਵੱਜ ਜਾਣ, ਉਹਨੂੰ ਤਾਂ ਵੀ ਕੋਈ ਟੈਨਸ਼ਨ ਨਹੀਂ। ਤੇ ਜਿਹੜੀ ਨੇ ਜੇ ਵੇਖਣਾ ਵੀ ਭਾਈ ਕੋਈ ਖਰੀਦ ਸਬਜ਼ੀ ਖਰੀਦਣੀ ਹੈ, ਜੇ ਫਿਰ ਉਹਨੇ ਕੱਟਣੀ ਹੈ ਬਣਾਉਣੀ ਉਹਨੂੰ, ਤਾਂ ਨਾਲੇ ਉਹਨੇ ਗਾਣਾ ਆਪ ਖਾਣੀਆਂ, ਨਾਲੇ ਮੈਨੂੰ ਪਵਾਊ। ਉਹ ਫਿਰ ਉਹ ਕਹਿਣਗੇ ਕਿਹੜਾ ਤੇਰਾ ਬਾਬਾ ਜਿਹੜਾ 6 ਵਜੇ ਤੱਕ ਕਿੱਥੇ ਗਈ ਸੀ ਤੂੰ, ਨਾਲੇ ਉਹ ਖਾਣਾ ਖਾਊ, ਨਾਲੇ ਮੈਨੂੰ ਪੈਣੀਆਂ ਨਾਲ, ਏਦਾਂ ਹੀ ਹੋਣੀ ਹੈ ਨਾ ਫਿਰ। ਅੱਛਾ ਸੁਣੋ ਪਿਆਰਿਓ, ਗੱਲਾਂ ਸਮਝ, ਧਿਆਨ ਕਿਹਦਾ ਜੁੜਿਆ ਹੋਇਆ? ਜਿੰਨੇ ਆਪਣੇ ਸਾਰੇ ਕੰਮ ਨਵੇੜੇ ਹੋਏ ਕਰਕੇ ਆਇਆ ਜ਼ਿੰਦਗੀ ਚ ਸਵਾਦ ਪਤਾ ਕੌਣ ਲੈਂਦਾ, ਜਿਹੜਾ ਹਰੇਕ ਕੰਮ ਟਾਈਮ ਤੇ ਕਰਦਾ, ਪੈਂਡਿੰਗ ਨਹੀਂ ਪੈਣ ਦਿੰਦਾ ਵੀ ਅੱਜ ਵਾਲਾ ਕੰਮ ਕੱਲ ਕਰ ਲਾਂਗੇ, ਕੱਲ ਵਾਲਾ ਪਰਸੋਂ ਕਰ ਲਾਂਗੇ। ਆ ਫੜ ਲਿਆਓ, ਚੱਲ ਕੋਈ ਨੀ, ਆ ਗਵਾਂਢ ਚੋਂ ਕਿਲੋ ਆਟਾ ਫੜ ਲਿਆ, ਭਿਆ ਹੀ ਲੈਣਾ ਆਪਾਂ, ਕੋਈ ਨੀ, ਜਿੱਦੇ ਲੈ ਆਏ ਉਹਦੇ ਮੋੜੇ ਆਵਾਂਗੇ ਆਪਾਂ ਇਹਨਾਂ ਦਾ। ਐਂ ਜਿਹੜੇ ਨੇ ਬੰਦੇ ਕਰਦੇ ਆ ਯਾਰ, ਬੱਤਰ ਬੁੱਤਰ ਲੰਘ ਜਾਂਦੀ, ਉਹ ਕੱਲਾ ਹੀ ਪਛੇਤੀ ਪਿੱਛੇ ਹੀ ਉਦੋਂ ਤਾਛਾਂ ਖੇਡਦਾ ਰਿਹਾ, ਪਤਾ ਹੀ ਨੀ ਲੱਗਿਆ ਇਹਨੂੰ, ਪਹਿਲਾਂ ਇੱਦਾਂ ਹੀ ਟਾਈਮ ਖਰਾਬ ਕਰ ਲਿਆ ਇਹਨੇ। ਹੁੰਦੇ ਨੇ ਨਿਕੰਮੇ ਸਾਡੇ ਚ ਬੰਦੇ, ਤੇ ਨਿਕੰਮੇ ਬੰਦੇ ਨੂੰ ਕੋਈ ਸ਼ਾਂਤੀ ਨਹੀਂ ਆ ਸਕਦੀ। ਟਾਈਮ ਸਿਰ ਕੰਮ ਕਰਨਾ ਸਿੱਖੋ, ਵੇਲੇ ਨਾਲ ਕੰਮ ਕਰਨਾ ਸਿੱਖੋ, ਹਰੇਕ ਜ਼ਿੰਮੇਵਾਰੀ ਹੈ ਜਿਹੜੀ ਉਹਨੂੰ ਸਹੀ ਨਿਭਾਓ, ਪਰੇਸ਼ਾਨ ਨਹੀਂ ਹੋਵੋਗੇ ਕਦੇ। ਜੇ ਮੈਂ ਤੁਰਾਂ 1 ਵਜੇ, ਮੈਨੂੰ ਪਤਾ ਮੈਂ 2 ਵਜੇ ਪਹੁੰਚ ਜਾਣਾ ਇੱਥੇ, ਤੇ ਜੇ ਮੈਂ ਤੁਰਾਂ 2:45 ਤੇ ਫਿਰ ਤਾਂ ਮੈਨੂੰ ਪਤਾ ਹੀ ਹੈ ਵੀ 3 ਵੱਜਣਗੇ, ਫਿਰ ਕਿੰਨੀ ਗੱਡੀ ਭਜਾਉਣੀ ਪਊ, ਕਿੰਨਾ ਕੁਝ ਕਰਨਾ ਪਊ, ਕੋਈ ਰਸ ਨਹੀਂ ਸਫ਼ਰ ਦਾ ਆਉਣਾ, ਪਤਾ ਨਹੀਂ ਕੋਈ ਗੁਲਾਬ ਦੇ ਫੁੱਲ ਖਿੜੇ ਹੋਣਗੇ ਮੈਨੂੰ ਤਾਂ ਨਹੀਂ ਦਿਸਣੇ, ਕਿਤੇ ਕੋਈ ਦੁਪਹਿਰ ਖਿੜੀ ਕਿਤੇ ਮੈਨੂੰ ਦਿਸਣੀ ਹੋਈ ਨਹੀਂ, ਕਿਤੇ ਸੋਹਣੇ ਸੋਹਣੀ ਚੀਜ਼ ਮੇਰੇ ਸਾਹਮਣੇ ਮੈਂ ਵੇਖ, ਮੇਰਾ ਮਨ ਤੇ ਇੰਨਾ ਕਾਲਾ ਪਿਆ ਹੋਣਾ ਵੀ ਛੇਤੀ ਗੱਡੀ ਭਜਾਓ, ਰਸ ਫਿਰ ਸਵਾਹ ਆਉਣਾ। ਜਿਹੜੇ ਬੰਦੇ ਟਾਈਮ ਸਿਰ ਆਪਣੇ ਕੰਮ ਨਹੀਂ ਕਰਦੇ ਉਹ ਜ਼ਿੰਦਗੀ ਦਾ ਹਰੇਕ ਰਸ ਮਿਸ ਕਰ ਲੈਂਦੇ ਆ, ਸਵਾਦ ਨਹੀਂ ਲੈ ਸਕਦੇ ਜ਼ਿੰਦਗੀ ਦਾ। ਨਿਕੰਮੇ ਬੰਦੇ ਕੁਛ ਨਹੀਂ ਖੱਟ ਸਕਦੇ। ਸਭ ਤੋਂ ਜ਼ਰੂਰੀ ਕੀ ਹੈ ਜੀ? ਜੇ ਸ਼ਾਂਤੀ ਸ਼ਾਂਤ ਸ਼ਾਂਤ ਰਹਿਣਾ ਕੀ ਕਰਨਾ? ਆਪਣਾ ਹਰ ਕੰਮ ਟਾਈਮ ਸਿਰ ਕਰਨਾ, ਅੱਜ ਵਾਲਾ ਕੰਮ ਕੱਲ ਤੇ ਨਹੀਂ ਆਉਣਾ, ਕਰਕੇ ਆਉਣਾ, ਨਵੇੜ ਕੇ ਆਉਣਾ, ਫਿਰ ਗੱਲ ਬਣ। ਚੇਤਾ ਰੱਖਿਓ ਇਹ ਗੱਲ, ਭੁੱਲਿਓ ਨਾ ਭਾਈ, ਜ਼ਿੰਮੇਵਾਰ ਬਣੋ, ਜ਼ਿੰਮੇਵਾਰੀਆਂ ਚੱਕੋ, ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨਿਭਾਉਂਦੀਆਂ, ਵੀ ਆਹ ਜ਼ਿੰਮੇਵਾਰੀ ਹੈ ਮੇਰੀ, ਤਰੀਕੇ ਨਾਲ ਕਰੀਏ ਤੇ ਸਹੀ ਕਰੀਏ, ਗਲਤ ਕੰਮ ਕਰਾਂਗੇ ਜਾਨ ਫਿਰ ਤਾਂ ਜ਼ਿਆਦਾ ਔਖੀ ਹੁੰਦੀ ਹੈ। ਸੋ ਜਿਹੜੀ ਮੈਂ ਬੇਨਤੀ ਕਰਦਾ ਸੀ ਵੀ ਇਕੱਲੇ ਤੁਰਨਾ ਹੈ ਨਾ ਜਿਹੜਾ, ਇਹ ਔਖਾ, ਪਿੱਛੇ ਸਾਰੇ ਬੰਦੇ ਬੈਠੇ ਹੱਥ ਖੜੇ ਕਰਦੇ ਆ, ਹੁਣ ਜੇ ਕੋਈ ਅੱਗੇ ਬੈਠਾ ਹੈ ਉਹਨੂੰ ਉਹ ਸ਼ਰਮ ਮੰਨਦਾ, ਭੀੜ 'ਚ ਨਹੀਂ ਪਤਾ ਲੱਗਦਾ। ਸਾਡੀ ਬਹੁਤੀ ਦੁਨੀਆ ਭੀੜ ਦਾ ਹਿੱਸਾ ਬਣਨਾ ਚਾਹੁੰਦੀ ਹੈ। ਸਾਡੇ ਅੱਜ ਤੋਂ ਹੁਣ 19 ਸਾਲ ਮੈਨੂੰ ਹੋ ਗਏ ਪ੍ਰਚਾਰ ਕਰਦੇ ਨੂੰ, ਇੰਨੇ ਸਾਲਾਂ ਵਿੱਚ ਧਿਆਨ ਨਾਲ ਸੁਣਿਓ ਬਈ, ਸਾਡਿਆਂ ਪਿੰਡਾਂ ਦੇ ਵਿੱਚ ਜੇ ਕੋਈ ਧੀ ਕਵੇ ਵੀ ਮੈਂ ਪੜ੍ਹਨ ਜਾਣਾ ਜੀ ਕੈਨੇਡਾ, ਕੋਈ ਤੋਰਦਾ ਸੀ? ਦੱਸੋ ਵੀ 20 ਸਾਲ ਪਹਿਲਾਂ ਕੱਲੀ ਕੁੜੀ ਨੂੰ ਤੋਰਦਾ ਸੀ ਬਾਈ? ਬੋਲੋ ਪਿਆਰਿਓ, ਹੁਣ ਤੋਰਨ ਲੱਗ ਗਏ ਨਾ? ਜਦੋਂ ਧੀਆਂ ਕਹਿੰਦੀਆਂ ਮੈਂ ਪੜ੍ਹਨ ਜਾਣਾ ਤੇ ਮਾਪੇ ਤੋਰਦੇ ਨੇ ਧੀਆਂ ਅੱਜ ਵੀ, ਜੇ ਬੇਟਾ ਪੜ੍ਹ ਸਕਦੀ ਹੈ ਤੇ ਪੜ੍ਹ ਭਾਈ, ਚੱਲ ਕੈਨੇਡਾ, ਚੱਲ ਕਿੱਲਾ ਕਿੱਲਾ ਵੇਚ ਕੇ ਵੀ ਭੇਜ ਰਹੇ ਆ ਕਈ ਮਾਪੇ। ਪਰ ਜਿਹੜੀਆਂ ਪਹਿਲਾਂ ਗਈਆਂ ਹੈ ਨਾ, ਜਿਨ੍ਹਾਂ ਨੇ ਸ਼ੁਰੂ ਕੀਤਾ ਹੋਣਾ ਅੱਜ ਤੋਂ 10-12 ਸਾਲ ਪਹਿਲਾਂ, ਉਦੋਂ ਬੜੀਆਂ ਗੱਲਾਂ ਸੁਣਨੀਆਂ ਪਈਆਂ ਹੋਣਗੀਆਂ। ਇੱਕ ਵਾਰੀ ਤੇ ਔਖਾ ਹੁੰਦਾ ਹੀ ਹੈ, ਮੁੜ ਕੇ ਫਿਰ ਲੈਣ ਹੀ ਲੱਗ ਜਾਂਦੀ ਹੈ। ਮਗਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜੇ ਤੁਸੀਂ ਸਹੀ ਗੱਲ ਕਰਨੀ ਹੈ, ਥੋਕ ਵਜਾ ਕੇ ਕਰੋ, ਇੱਕ ਵਾਰੀ ਤੇ ਦਿੱਕਤ ਆਉਂਦੀ ਹੋਈ ਹੁੰਦੀ ਹੈ। ਜੇ ਪ੍ਰਚਾਰਕਾਂ ਨੇ ਪ੍ਰਚਾਰ ਕਰਨਾ ਤੇ ਇੱਕ ਵਾਰੀ ਤੇ ਪੰਗਾ ਲੈਣਾ ਪੈਣਾ ਹੈ, ਮੁੜ ਕੇ ਆਪੇ ਮਗਰ ਆ ਜਾਣਗੇ, ਤੁਰਨ ਵਾਲਿਆਂ ਨੇ ਤੁਰ ਪੈਣਾ, ਹੌਸਲਾ ਬਣ ਜਾਂਦਾ ਨਾਲ ਦਿਆਂ ਨੂੰ। ਹੁਣ ਅਗਲਾ ਕਹਿੰਦਾ ਉਹਨੇ ਤੇ ਧੀ ਪੜ੍ਹਨ ਲਈ ਭੇਜਤੀ, ਅਸੀਂ ਕਿਉਂ ਨਹੀਂ ਭੇਜ ਸਕਦੇ? ਲੜਕੀ ਵੀ ਕਹਿ ਦਿੰਦੀ ਆ ਕੇ ਵੀ ਬਾਪੂ ਉਹਦੀ ਵੀ, ਉਹ ਵੀ ਗਈ ਹੈ, ਉਹ ਵੀ ਗਈ ਹੈ, ਮੈਨੂੰ ਵੀ ਭੇਜ। ਫਿਰ ਏਦਾਂ ਹੌਸਲਾ ਬਣਦਾ, ਜਦੋਂ ਕੋਈ ਤੁਰੇਗਾ ਫਿਰ ਤੁਰਨਾ ਪੈਣਾ। ਇੱਕ ਵਾਰੀ ਹਿੰਮਤ ਪਾਲੋ, ਡਰੋ ਨਾ, ਘਬਰਾਓ ਨਾ, ਇਹ ਜੋ ਹੋਣਾ ਉਹ ਤੇ ਹੋਣਾ ਹੀ। ਆ ਮੈਂ ਇੱਥੇ ਪੁੱਛਦਾ ਸੀ, ਮੈਂ ਕਿਹਾ ਇੰਨੀ ਸਿਕਿਉਰਿਟੀ ਲਾਈ ਹੈ, ਮੈਂ ਇੱਥੇ ਪਰਸੋਂ ਭੇਜਦੀ ਪੁਲਿਸ ਲੱਗੀ ਜਾ ਰਹੀ, ਸਾਰੇ ਦੁਕਾਨਾਂ ਤੇ ਇੰਨੀ ਲੱਗਦੀ ਨੀ, ਵੀ ਇੱਥੇ ਕਿਉਂ ਇੰਨੀ ਲੱਗੀ? ਉਹ ਕਹਿੰਦੇ ਜੀ ਇੰਟੈਲੀਜੈਂਸੀ ਕਹਿੰਦੀ ਹੈ ਵੀ ਇਹਨਾਂ ਤੇ ਵੀ ਅਟੈਕ ਦੁਬਾਰਾ ਹੋ ਸਕਦਾ, ਕਹਿੰਦੇ ਤਾਂ ਲਾਈ ਹੈ ਜ਼ਿਆਦਾ, ਵੀ ਉੱਤੋਂ ਹੁਕਮ ਆਇਆ ਵੀ ਲਾਣ ਆਇਆ, ਵੀ ਕੋਈ ਖਤਰਾ ਹੋ ਸਕਦਾ, ਸਟੇਟ ਐਕ ਪ੍ਰੋਬਲਮ ਨਾ ਪਵੇ, ਕੋਈ ਕੋਈ ਦੁਬਾਰਾ ਚੱਕਰ ਨਾ ਪੈ ਜੇ। ਹੁਣ ਜੇ ਮੈਂ ਇਦਾਂ ਹੀ ਸੋਚੀ ਜਾਵਾਂ ਵੀ ਲੈ ਬਈ ਖਤਰਾ ਬਹੁਤ ਜ਼ਿਆਦਾ, ਫਿਰ ਮੈਂ ਮਾਲਾ ਦੀ ਗੱਲ ਕਰੀ ਜਾਂਦਾ, ਮੈਂ ਇੱਥੇ ਨਾਰੀਅਲਾਂ ਦੀ ਗੱਲ ਕਰਦਾ, ਸੇਬਾਂ ਦੀ, ਬਾਬੇ ਤੇ ਸਾਰੀ ਇਹ ਕੁਝ ਕਰਦੇ ਆ, ਫਿਰ ਤੇ ਹੋ ਗਿਆ ਪ੍ਰਚਾਰ, ਫਿਰ ਤੇ ਨਿਬੜ ਗਿਆ ਕੰਮ। ਜੇ ਮੈਂ ਇੱਥੇ 20,000 30,000 50,000 ਬੰਦੇ 'ਚ ਬਹਿ ਕੇ ਡਰਦਾ ਤੇ ਜਿਹੜਾ 50 ਬੰਦਿਆਂ ਵਿੱਚ ਬਹਿ ਕੇ ਕਥਾ ਕਰਦਾ ਉਹ ਕਿਵੇਂ ਕਰੂ? ਉਹ ਕਿੱਦਾਂ ਗੱਲ ਬਣ? ਜੇ ਮੇਰੇ ਨਾਲ 10-15 ਮੇਰੇ ਨਾਲ ਤੇ ਇੱਕ ਰਾਈਫਲ ਵਾਲਾ ਬੰਦਾ ਨਹੀਂ ਸੀ ਹੁੰਦਾ, ਕਦੇ ਕਦੇ ਇੱਕ ਬੰਦਾ ਨਹੀਂ ਸੀ ਹੁੰਦਾ, ਮੈਂ ਤੇ ਲੜਦਾ ਸੀ ਵੀ ਆਹ ਕਾਹਦੇ ਵਾਸਤੇ ਕਰਦੇ ਹੋ ਤੁਸੀਂ? ਪਰ ਸਮਾਂ ਹੀ ਇਦਾਂ ਦਾ ਬਣ ਗਿਆ, ਮਜਬੂਰੀ ਨਾਲ ਦਾ ਬੰਦਾ ਮਾਰਤਰ ਲਾ ਕੇ ਸ਼ਬੀਰ। ਪਰ ਤੁਹਾਨੂੰ ਹਿੰਮਤ ਕਰਨੀ ਪੈਣੀ ਹੈ, ਜਦੋਂ ਇੱਕ ਵਾਰੀ ਸਿਕਿਉਰਿਟੀ ਬਣ ਜੇ ਨਾ, ਭਾਵ ਕਿ ਇੱਕ ਵਾਰੀ ਚੱਲ ਪੈਂਦੀ ਹੈ ਲਹਿਰ, ਪਿੱਛੇ ਵਾਲਿਆਂ ਨੇ ਹੱਥ ਖੜੇ ਕਰਤੇ, ਅੱਗੇ ਵਾਲੇ ਸੰਗਦੇ ਸੀ, ਪਰ ਜਦੋਂ ਇੱਕ ਵਾਰੀ ਕਰਤਾ ਨੇ ਇਦਾਂ ਹੋ ਗਿਆ ਤੇ ਫਿਰ ਪਿੱਛੇ ਲੱਗਣ ਵਾਲਿਆਂ ਨੂੰ ਸੌਖਾ ਹੋ ਜਾਂਦਾ, ਰਾਹ ਖੁੱਲ ਜਾਂਦਾ, ਲਹਿਰ ਬਣ ਜਾਂਦੀ ਹੈ ਫਿਰ ਇੱਕ ਪੂਰੀ ਦੀ ਪੂਰੀ। ਤੁਹਾਨੂੰ ਲਹਿਰ ਚਲਾਉਣੀ ਪੈਣੀ ਹੈ, ਜੋ ਗਲਤ ਹੋ ਰਿਹਾ ਉਹਦੇ ਸੰਬੰਧ ਵਿੱਚ ਤੁਹਾਨੂੰ ਇੱਕ ਵਾਰੀ ਆਵਾਜ਼ ਉਠਾਉਣੀ ਪੈਣੀ ਹੈ, ਇੱਕ ਵਾਰੀ ਦਿਲ ਕੱਢਣਾ ਪੈਣਾ, ਇੱਕ ਵਾਰੀ ਤਕੜੇ ਹੋਵੋ ਆਪੇ ਲਹਿਰ ਬਣ ਜਾਂਦੀ ਹੈ। ਤੇ ਬੜੀ ਦੁਨੀਆ ਇਦਾਂ ਦੀ ਹੈ ਭਾਈ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਭੇਖ ਹੀ ਦਿਖਾਇਆ, ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾ ਹੈ, ਹਿਰਦੇ ਦੇ ਵਿੱਚ ਕਪਟ ਹੈ ਤੇ ਬਾਹਰੋਂ ਸੰਤ। ਸੁਣੋ, ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾ ਹੈ, ਤ੍ਰਿਸ਼ਨਾ ਮੂਲ ਨਾ ਚੁਕਈ, ਅੰਤ ਗਏ ਪਛਤਾਹੇ। ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਬੰਦਾ ਦੋਗਲਾ ਹੁੰਦਾ ਹੈ। ਇਹ ਪੂਰਾ ਸ਼ਬਦ ਤੇ ਫਿਰ ਟਾਈਮ ਜ਼ਿਆਦਾ ਲੱਗ ਜਾਣਾ ਹੈ, ਕਿਉਂਕਿ ਸਿੱਧੀ ਸਿੱਧੀ ਗੱਲ ਜ਼ਿਆਦਾ ਸਮਝ ਪੈ ਰਹੀ ਹੈ। ਜਦੋਂ ਬੰਦਾ ਦੋਗਲਾ ਹੁੰਦਾ ਨਾ, ਆਪਾਂ ਪਹਿਲੇ ਦੀਵਾਨ ਵਿੱਚ ਗੱਲ ਕੀਤੀ ਸੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਸੱਜਣਾ ਜੇ ਸੰਤ ਲੱਗਦਾ ਹੈ ਤੇ ਬਣ ਵੀ, ਜੇ ਕੱਪੜੇ ਤੇਰੇ ਲੱਗਦੇ ਐ ਜਿੱਦਾਂ ਦਾ ਦਿਸਦਾ ਹੈ ਉਦਾਂ ਦਾ ਬਣ ਵੀ। ਆਪਣੀ ਔਕਾਤ ਚ ਰਹਿ, ਹਰ ਬੰਦਾ ਆਪਣੀ ਔਕਾਤ ਵਿੱਚ ਰਹਿੰਦਾ ਨਾ ਜਿਹੜਾ, ਉਹ ਬੜਾ ਸੁਖੀ ਰਹਿੰਦਾ। ਆਪਾਂ ਜਦੋਂ ਧਨੌਲੇ ਦੀਵਾਨ ਲਾਏ ਸੀ ਨਾ ਪਿੱਛੇ ਜੇ, ਮੈਂ ਜਦੋਂ ਇੱਥੇ ਕਰਕੇ ਗਿਆ ਪ੍ਰੋਗਰਾਮ, ਮੈਨੂੰ ਪਤਾ ਨਹੀਂ ਉਹਦੇ ਚ ਤੁਹਾਡੇ ਚ ਕਿੰਨੇ ਕੁ ਬੰਦੇ ਧਨੌਲੇ ਦੀਵਾਨਾਂ ਚ ਗਏ ਹੋਣਗੇ, ਕਿਉਂਕਿ ਉਦੋਂ ਧੁੰਦ ਜੀ ਸੀ, ਧੂੰਆਂ ਜਿਹਾ ਬਹੁਤ ਸੀ, ਦਿਸਿਆ ਕੱਖ ਨਹੀਂ। ਮੈਨੂੰ ਇਹ ਨਹੀਂ ਪਤਾ ਲੱਗਾ ਵੀ ਉੱਥੇ ਦੀਵਾਨ ਚ 2,000 ਬੰਦਾ ਆਇਆ ਸੀ ਕਿ 2-5,000 ਆਇਆ ਸੀ, ਕੱਖ ਨਹੀਂ ਪਤਾ ਲੱਗਾ। ਅੱਗੇ ਅੱਗੇ ਜਿਹੜੇ ਬੈਠੇ ਸੀ ਉਹਨਾਂ ਦਾ ਹੀ ਪਤਾ ਲੱਗਦਾ ਸੀ। ਲਾਸਟ ਦੀਵਾਨ ਵਿੱਚ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਇਹ ਨਹੀਂ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਹੈ ਨੇ ਐਦਾਂ ਹੀ ਗੋਲਕ ਹੀ ਦਿਸਦੀ ਸੀ ਵੀ ਉੱਥੇ ਟੇਕ ਲਿਆ ਮੱਥਾ ਇੰਨੀ ਜ਼ਿਆਦਾ ਧੁੰਦ ਸੀ ਜਿੱਤੇ ਆਪਾਂ ਲਾਸਟ ਦੀਵਾਨ ਲਾ ਕੇ ਗਏ ਤੇ ਧਨੌਲੇ ਵਾਲੇ ਵੀਰ ਮੈਨੂੰ ਐਦਕੀ ਕਹਿੰਦੇ ਕਹਿੰਦੇ ਜੀ ਸਾਡੇ ਤੇ ਆਡੀਓ ਦੀਵਾਨ ਲੱਗੇ ਆ ਵੀਡੀਓ ਤੇ ਦੀਵਾਨ ਲੱਗੇ ਹੀ ਨਹੀਂ ਕਿਉਂਕਿ ਦਿਸਿਆ ਕੁਛ ਨਹੀਂ ਬਸ ਗੱਲਾਂ ਬਾਤਾਂ ਹੀ ਸੁਣੀ ਗਈਆਂ ਦਿਸਿਆ ਕੱਖ ਤੇ ਉੱਥੇ ਆਪਾਂ ਗੱਲ ਕੀਤੀ ਸੀ ਉੱਥੇ ਤੁਹਾਨੂੰ ਚੇਤਾ ਹੋਣਾ ਵੀ ਹਰ ਬੰਦਾ ਆਪਣੀ ਔਕਾਤ ਵਿੱਚ ਰਵੇ ਔਕਾਤ ਦਾ ਮਤਲਬ ਹੁੰਦਾ ਵੀ ਤੁਸੀਂ ਓਨੀ ਕੁ ਗੱਲ ਕਰਿਆ ਕਰੋ ਅਸੀਂ ਪਰੇਸ਼ਾਨ ਪਤਾ ਕਿਉਂ ਆ ਅਸੀਂ ਫੜਾਂ ਬੜੀਆਂ ਮਾਰਦੇ ਆ ਅਸੀਂ ਗੱਲਾਂ ਬਹੁਤ ਵੱਡੀਆਂ ਕਰਦੇ ਆ ਜਿੱਦਾਂ ਦੇ ਅਸੀਂ ਬਣਦੇ ਆ ਉਦਾਂ ਦੇ ਅਸੀਂ ਹੁੰਦੇ ਨੇ ਪੰਗਾ ਹੀ ਇਸ ਗੱਲ ਦਾ ਪੈਂਦਾ ਹੁਣ ਮੰਨ ਲਓ ਜੇ ਕੋਈ ਬੰਦਾ ਤਾਸ਼ ਖੇਡਣ ਵਾਲਿਆਂ ਦੇ ਵਿੱਚ ਸਟੇਟਮੈਂਟ ਦੇ ਦਵੇ ਵੱਡੀ ਉੱਥੇ ਕਵੇ ਮੇਰੇ ਬੱਚੇ ਤੇ ਐ ਮੇਰੇ ਬੱਚੇ ਤੇ ਐ ਮੇਰੇ ਤੇ ਨਿਆਣੇ ਐ ਪੜ੍ਹਦੇ ਐ ਜੇ ਬੱਚਾ ਫੇਲ ਹੋ ਜੇ ਫਿਰ ਉਹਨੂੰ ਹੀ ਸ਼ਰਮ ਮੰਨਦਾ ਮੇਰੇ ਬੱਚੇ ਗਲਤ ਨਹੀਂ ਹੋ ਸਕਦੇ ਮੇਰੇ ਐ ਨਹੀਂ ਅਸਲ ਵਿੱਚ ਜਿੰਨੀ ਓਨੀ ਜੇ ਬੰਦਾ ਗੱਲ ਐ ਕਰੇ ਜਾ ਕੇ ਇਦਾਂ ਕਵੇ ਵੀ ਬੱਚਿਆਂ ਵਰਗੇ ਬੱਚੇ ਐ ਪੜ੍ਹਨ ਲੱਗੇ ਹੋਏ ਆ ਜ਼ਮਾਨਾ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਬਾਕੀ ਭਾਈ ਅਜੇ ਤੱਕ ਠੀਕ ਨੇ ਗਾਂਹ ਦਾ ਪਤਾ ਕੋਈ ਨਹੀਂ ਆਖੋ ਸਤਨਾਮ ਗੱਲ ਨੋਰਮਲ ਹੈ ਪਰੇਸ਼ਾਨ ਨਹੀਂ ਹੋਣਾ ਪਏਗਾ ਨਹੀਂ ਤੇ ਕੱਲ ਨੂੰ ਬੰਦਾ ਪਤਾ ਕੀ ਸੋਚਦਾ ਵੀ ਯਾਰ ਇਹ ਕਹਿਣਗੇ ਤੂੰ ਤੇ ਐਂ ਕਹਿੰਦਾ ਹੁੰਦਾ ਸੀ ਪਹਿਲਾਂ ਤੂੰ ਦੇ ਪਹਿਲਾਂ ਐਂ ਕਹਿੰਦਾ ਸੀ ਹਰ ਬੰਦਾ ਪ੍ਰੋਬਲਮ ਵਿੱਚ ਉਦੋਂ ਫਸਦਾ ਜਦੋਂ ਗੱਲਾਂ ਵੱਡੀਆਂ ਕਰਦਾ ਉਹ ਕੁਝ ਕਰ ਸਕਦਾ ਨਹੀਂ ਫੜਾਂ ਵੱਡੀਆਂ ਮਾਰਦਾ ਉਹਦੇ ਤੋਂ ਉਹ ਕੰਮ ਹੋ ਨਹੀਂ ਸਕਦਾ ਜ਼ਿੰਦਗੀ ਵਿੱਚ ਹਮੇਸ਼ਾ ਉਦਾਂ ਦੇ ਜਿੱਦਾਂ ਦੇ ਦਿਸਦੇ ਹੋ ਉਦਾਂ ਦੇ ਬਣ ਕੇ ਰਹੋ ਜਾਂ ਫਿਰ ਜਿੱਦਾਂ ਦੇ ਅਸੀਂ ਹੈ ਹਾਂ ਓਨੇ ਕੀ ਦਿਸੋ ਓਨੀ ਕੁ ਗੱਲ ਕਰੋ ਵੱਡੀ ਗੱਲ ਨਾ ਕਰੋ ਜਿਵੇਂ ਆਪਾਂ ਪਹਿਲੇ ਦਿਨ ਗੱਲ ਕਰਦੇ ਸੀ ਉੱਜਲ ਕਹਿਹਾਂ ਚਿਲਕਣਾ ਘੋਟਮ ਕਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਲੱਗਦਾ ਤੇ ਸੱਜਣ ਐ ਤੇ ਲੱਛਣ ਤੇਰੇ ਠੱਗਾਂ ਵਾਲੇ ਐ ਕਰਤੂਤਾਂ ਤੇਰੀਆਂ ਕਿੱਦਾਂ ਦੀਆਂ ਵੇਖਣ ਨੂੰ ਤੂੰ ਬਾਬਾ ਬਣਿਆ ਫਿਰਦਾ ਐ ਲੱਗਦਾ ਬਾਬਾ ਐ ਪਰ ਉਦਾਂ ਤੇਰੀਆਂ ਕਰਤੂਤਾਂ ਕਿੱਦਾਂ ਦੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਨੂੰ ਜਦੋਂ ਇਹ ਕਿਹਾ ਤੇ ਦਿਮਾਗ ਟਿਕਾਣੇ ਆ ਗਿਆ ਉਹਦਾ ਫੜ ਨਾ ਮਾਰ ਫਸ ਜਾਏਗਾ ਗੁਰੂ ਗੋਬਿੰਦ ਸਿੰਘ ਕੋਲ ਆਇਆ ਨਾ ਜਦੋਂ ਡੱਲਾ ਚੌਧਰੀ ਚੌਧਰੀ ਡੱਲਾ ਆਇਆ ਏਦਾਂ ਗੱਲਬਾਤ ਚੱਲੇ ਦਮਦਮਾ ਸਾਹਿਬ ਕੀ ਹੋਇਆ ਵੱਡੇ ਸਾਹਿਬਜ਼ਾਦੇ ਏਦਾਂ ਸ਼ਹੀਦ ਹੋਏ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਜੁਝਾਰ ਸਿੰਘ ਸ਼ਹੀਦ ਹੋਏ ਗੱਲ ਚੱਲਦੀ ਮਾਤਾਵਾਂ ਪੁੱਛਦੀਆਂ ਨੇ ਵੀ ਸਾਰੀ ਸੰਗਤ ਦਿਸਦੀ ਹੈ ਸਾਡੇ ਬੱਚੇ ਸਾਡੇ ਲਾਲ ਨਹੀਂ ਦਿਸਦੇ ਕਹਿੰਦੇ ਉਦੋਂ ਗੱਲ ਚੱਲੀ ਹੈ ਵੀ ਏਦਾਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਿਆ ਏਦਾਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਿਆ ਸਾਰੀ ਗੱਲ ਜਿਹੜੀ ਹੈ ਨਾ ਸਿੰਘ ਉੱਥੇ ਦੱਸਦੇ ਉਹ ਸਾਰਾ ਜਿਹੜਾ ਇਤਿਹਾਸ ਹੈ ਉਹ ਸੁਣਾਉਂਦੇ ਆ ਕਿਵੇਂ ਲੜਿਆ ਅਜੀਤ ਕਿਵੇਂ ਲੜਿਆ ਜੁਝਾਰ ਕਿਵੇਂ ਸੀਨੇ ਫੱਟ ਖਾਧੇ ਆਪਾਂ ਪੜ੍ਹਦੇ ਰਹੇ ਹਾਂ ਪਹਿਲਾਂ ਮੈਂ ਕਿਵੇਂ ਲੜਿਆ ਅਜੀਤ ਕਿਵੇਂ ਲੜਿਆ ਜੁਝਾਰ ਆ ਇਤਿਹਾਸ ਹੈ ਜਿਹੜਾ ਲੋਕੀ ਹੀਰ ਰਾਂਝੇ ਦੇ ਕਿੱਸੇ ਸੁਣਦੇ ਹੈ ਮਿਰਜ਼ਾ ਸਾਹਿਬਾਂ ਦੇ ਕਿੱਸੇ ਸੁਣਦੇ ਹੈ ਸੱਸੀ ਪੁੰਨੂ ਦੇ ਕਿੱਸੇ ਸੁਣਦੇ ਹੈ ਪਰ ਕਹਿੰਦੇ ਸਿੱਖੋ ਆ ਕਿੱਸੇ ਤੂੰ ਮਿਰਜ਼ੇ ਦੇ ਜੰਡ ਤੋਂ ਕੀ ਲੈਣਾ ਤੇਰੇ ਕੋਲ ਲਛਮਣ ਸਿੰਘ ਉਹ ਜੰਡ ਜਿਹਦੇ ਨਾਲ ਬੰਨ ਕੇ ਸਾੜਿਆ ਉਹ ਜੰਡ ਹੈ ਤੈਂ ਮਿਰਜ਼ੇ ਵਾਲੇ ਜੰਡ ਤੋਂ ਕੀ ਲੈਣਾ ਚਨਾ ਵਿੱਚ ਡੁੱਬ ਕੇ ਕੌਣ ਮਰਿਆ ਤੈਨੂੰ ਇਹ ਭੁੱਲ ਜਾ ਦੇਗਾਂ ਵਿੱਚ ਕੌਣ ਉਬਲੇ ਨੇ ਉਹਨਾਂ ਨੂੰ ਵੇਖੋ ਵੀ ਪਾਣੀ ਦੇ ਵਿੱਚ ਉਬਾਲੇ ਖਾ ਕੇ ਤੇਰੇ ਕੋਲ ਤੇ ਇਤਿਹਾਸ ਹੈ ਤੈਨੂੰ ਸੱਸੀ ਦੇ ਪੈਰ ਵਿੱਚ ਪਏ ਕੰਡੇ ਦਿਸਦੇ ਐ ਸੱਸੀ ਦੇ ਪੈਰ ਵਿੱਚ ਪਏ ਛਾਲਿਆਂ ਦੀ ਗੱਲ ਕਰਦਾ ਹੈ। ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਪਏ ਛਾਲੇ ਨਹੀਂ ਇਹਨੂੰ ਦਿਸਦੇ, ਪਰ ਸਾਡੇ ਦਿਮਾਗ ਵਿੱਚ ਸੱਭਿਆਚਾਰ ਸੱਭਿਆਚਾਰ ਕਹਿ ਕੇ ਇਦਾਂ ਦੇ ਕਿੱਸੇ ਸਾਡੇ ਪੰਜਾਬੀਆਂ ਨੇ ਨੌਜਵਾਨਾਂ ਨੂੰ ਸੁਣਾਏ ਹੈ। ਨੌਜਵਾਨਾਂ ਨੂੰ ਰਾਂਝਾ ਤੇ ਬਾਬਾ ਲੱਗਦਾ ਹੈ, ਉਹ ਤੇ ਸਾਡੇ ਨੌਜਵਾਨ ਇਹੀ ਕਹਿੰਦੇ ਹੈ ਵੀ ਸੱਚੇ ਆਸ਼ਕ ਸੀ ਜੀ ਉਹ ਤੇ ਬੜੇ ਵਧੀਆ ਸੀ, ਰਾਂਝਾ ਲੱਗਦਾ ਬਾਬਾ, ਮਿਰਜ਼ੇ ਵਰਗੇ ਵਧੀਆ ਲੱਗਦੇ ਹੈ। ਤੇ ਇਹਨਾਂ ਨੂੰ ਲਛਮਣ ਸਿੰਘ ਧਾਰੋਵਾਲ ਕੌਣ ਸੀ ਇਹ ਪਤਾ ਹੀ ਨਹੀਂ, ਭਾਈ ਦਿਆਲਾ ਕੌਣ ਸੀ ਇਹ ਪਤਾ ਹੀ ਨਹੀਂ, ਮਾਛੀਵਾੜ ਦਾ ਇਤਿਹਾਸ ਕਿਵੇਂ ਵਾਪਰਿਆ ਇਹ ਪਤਾ ਹੀ ਨਹੀਂ, ਸੁਣਾਇਆ ਕੀ ਹੈ, ਸੁਣਾਇਆ ਮਿਰਜ਼ਾ ਸਾਹਿਬਾ ਸੁਣਾਇਆ ਸਾਨੂੰ ਇਹ ਕੁਝ ਹੈ। ਕਹਿੰਦੇ ਇੱਕ ਬੰਦਾ ਦੁਕਾਨ ਤੇ ਜਾ ਕੇ ਰਾਂਝੇ ਦਾ ਕਿੱਸਾ ਮੰਗਦਾ ਹੈ, ਕਿੱਸਾ ਦੇਵੇ ਉੱਥੇ, ਫਿਰ ਉਹਨੂੰ ਦੁਕਾਨਦਾਰ ਪੁੱਛਦਾ ਕਹਿੰਦਾ ਗੱਲ ਸੁਣ ਜੇ ਲੈ ਕੇ ਜਾਣਾ ਹੀ ਨਾ ਆਹ ਲੈ ਜਾ ਲੋ ਪੜਿਓ, ਕਿਵੇਂ ਲੜਿਆ ਅਜੀ ਕਿਵੇਂ ਲੜਿਆ ਜੁਜਾ ਲੜਿਆ ਅਜੀ ਕਿਵੇਂ ਲੜਿਆ ਜੁਜਾਰ ਕਿਵੇਂ ਲੜਿਆ ਜੁਜਾ ਕਿਵੇਂ ਲੜਿਆ ਅਜੀਤ ਕਿਵੇਂ ਲੜਿਆ ਜੁਜਾ ਕਿਵੇਂ ਸੀਨੇ ਫੱਟ ਖਾਦੇ ਕਿਵੇਂ ਦੁੱਖ ਲਏ ਸਹਾਰ ਸੀਨੇ ਫੱਟ ਖਾਦੇ ਕਿਵੇਂ ਦੁੱਖ ਲਏ ਸਹਾਰ ਕਿਵੇਂ ਸੀਨੇ ਫੱਟ ਖਾਦੇ ਕਿਵੇਂ ਦੁੱਖ ਲਏ ਸਹਾਰ ਸੀਨੇ ਫੱਟ ਖਾਦੇ ਕਿਵੇਂ ਦੁੱਖ ਲਏ ਸਹਾਰ ਕਿੰਜ ਹੀਰੇ ਸੀ ਲੁਟਾਏ ਦਸ਼ਮੇਸ਼ ਪਿਤਾ ਨੇ ਕਿੰਜ ਹੀਰੇ ਸੀ ਲੁਟਾਏ ਦਸ਼ਮੇਸ਼ ਪਿਤਾ ਨੇ ਪਾਣੇ ਰੱਬ ਦੇ ਨੂੰ ਤੂੰ ਵੀ ਕਿਤੇ ਸਹਿਜਾ ਕਿਤੇ ਪੜ ਸੋਚਿਆ ਕਰੀ ਕਿੱਸਾ ਗੁਰੂ ਦਸ਼ਮੇਸ਼ ਜੀ ਦਾ ਲੈ ਜਾ ਕਿਤੇ ਪੜ ਸੋਚਿਆ ਕਰੀ ਕਿੱਸਾ ਗੁਰੂ ਦਸ਼ਮੇਸ਼ ਜੀ ਦਾ ਲੈ ਜਾ ਪੜ ਸੋਚਿਆ ਕਰੀ ਕਿੱਸਾ ਲੈ ਕੇ ਜਾ ਕਹਿੰਦੇ ਜੇ ਲੈ ਕੇ ਜਾ। ਪਹਿਲਾਂ ਮੈਂ ਪੜ੍ਹਦਾ ਬਹੁਤ ਰਿਹਾ, ਮੈਨੂੰ ਬਹੁਤ ਚਿਰ ਹੋ ਗਿਆ, ਕਈ ਲਾਈਨਾਂ ਮੇਰੇ ਦਿਮਾਗ ਚੋਂ ਨਿਕਲ ਗਈਆਂ। ਸੋ ਮਾਤਾ ਵਾਸਤੇ ਸੀ ਪਾਉਂਦੀ ਗੰਗੂ ਬਾਹਮਣ ਦੇ ਤਾਈ, ਐਵੇਂ ਲਾਲਚ ਚਾ ਕੇ ਐਵੇਂ ਹੀਰੇ ਨਾਲ ਲੁਟਾਈ। ਗੰਗੂ ਖੇਡ ਗਿਆ ਚਾਲ ਨੀ ਹੀ ਚਿਣੇ ਦੋਵੇਂ ਲਾਲ, ਸੁਰਤੀ ਆਪਣੀ ਸਰਹੰਦ ਵੱਲ ਲੈ ਜਾ ਕਿਤੇ ਪੜ ਸੋਚਿਆ ਕਰੀ। ਕਿੱਸਾ ਗੁਰੂ ਦਸ਼ਮੇਸ਼ ਜੀ ਦਾ, ਦਸ਼ਮੇਸ਼ ਜੀ ਦਾ ਕਿੱਸਾ ਲੈ ਜਾ ਭਾਈ। ਹੁਣ ਜਦੋਂ ਕਹਿੰਦੇ ਇਹ ਗੱਲ ਦਮਦਮਾ ਸਾਹਿਬ ਮਾਤਾਵਾਂ ਦੇ ਸਾਹਮਣੇ ਕੀਤੀ ਨਾ, ਤੇ ਡੱਲਾ ਚੌਧਰੀ ਸੁਣਦਾ ਹੈ, ਤੇ ਚੌਧਰੀ ਨੇ ਗੱਲ ਕੀਤੀ ਵੱਡੀ, ਆ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਤੁਹਾਡੇ ਪੁੱਤ ਸ਼ਹੀਦ ਕਰਾਉਣੇ ਪੈ ਗਏ। ਕਹਿੰਦੇ ਹਾਂ ਭਾਈ ਪੈ ਗਏ, ਤੁਹਾਡਾ ਅਜੀਤ ਸਿੰਘ ਜੁਝਾਰ ਸਿੰਘ ਵੀ ਸ਼ਹੀਦ ਹੋਇਆ ਹੈ। ਮਹਾਰਾਜ ਕਹਿੰਦੇ ਭਾਈ ਹੋਇਆ, ਤੁਹਾਡੇ ਛੋਟੇ ਲਾਲ ਵੀ ਸ਼ਹੀਦ ਹੋ ਗਏ। ਮਹਾਰਾਜ ਕਹਿੰਦੇ ਹੋਏ ਹੈ ਭਾਈ। ਕਹਿੰਦਾ ਮੈਨੂੰ ਕਿਉਂ ਨੀ ਸੱਦਿਆ, ਓਏ ਚੌਧਰੀ ਯਾਰ ਤੂੰ ਕੀ ਕਰ ਲੈਂਦਾ ਭਾਈ, ਤੈਨੂੰ ਸੱਦ ਲੈਂਦੇ ਫਿਰ ਕੀ ਹੋ ਜਾਣਾ ਸੀ। ਚੌਧਰੀ ਕਹਿੰਦਾ ਜੇ ਮੈਂ ਹੁੰਦਾ ਤੁਹਾਨੂੰ ਤੁਹਾਡੇ ਪੁੱਤ ਨਾ ਸ਼ਹੀਦ ਕਰਾਉਣੇ ਪੈਂਦੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਕੀ ਕਰ ਲੈਂਦਾ? ਕਹਿੰਦਾ ਮੇਰੇ 500 ਸਿਪਾਹੀ ਹਰ ਵੇਲੇ ਮੇਰੇ ਨਾਲ ਰਹਿੰਦੇ ਆ। ਕੱਦ ਵੇਖੋ ਇਹਨਾਂ ਦੇ, ਖੁਰਾਕਾਂ ਵੇਖੋ ਇਹਨਾਂ ਦੀਆਂ, ਸਰੀਰ ਵੇਖੋ ਤਕੜੇ ਇਹਨਾਂ ਦੇ, ਤੁਹਾਡੇ ਨਾਲ ਜਿਹੜੇ ਆ ਫਿਰਦੇ ਆ, ਕਈ ਕਈ ਮਹੀਨਿਆਂ ਦੇ ਭੁੱਖੇ ਆ, ਇਹਨਾਂ ਨੇ ਕੀ ਲੜ ਲੈਣਾ, ਇਹਨਾਂ ਨੇ ਕੀ ਮੁਕਾਬਲਾ ਕਰ ਲੈਣਾ? ਮੈਨੂੰ ਕਿਤੇ ਤੁਸੀਂ ਦੱਸਿਆ ਹੁੰਦਾ ਫਿਰ ਵੇਖਦੇ। ਗੁਰੂ ਗੋਬਿੰਦ ਸਿੰਘ ਕਹਿੰਦੇ ਡੱਲਿਆ ਇੱਦਾਂ ਨਹੀਂ ਕਹੀਦਾ, ਆ ਮੇਰੇ ਨਾਲ ਫਿਰਦੇ ਆ, ਭੁੱਖੇ ਆ, ਧਿਆਏ ਆ, ਪਰ ਇਹ ਸਾਰੇ ਉਹ ਆ ਜਿਹੜੇ ਕੁਰਬਾਨ ਹੋਣ ਆਏ ਆ। ਇਹਨਾਂ ਨੇ ਤਨਖਾਹਾਂ ਦੀ ਆਸ ਨਹੀਂ ਰੱਖੀ, ਇਹ ਆਪਣਾ ਆਪ ਲੁਟਾ ਸਕਦੇ ਆ, ਮਰ ਸਕਦੇ ਆ, ਇਹ ਮੇਰੇ ਨਾਲ ਹੀ ਤੁਰੇ ਆਉਂਦੇ ਆ ਸ਼ੁਰੂ ਤੋਂ, ਇਹ ਪ੍ਰੇਮ ਕਰਦੇ ਆ ਮੇਰੇ ਨਾਲ, ਤੇਰੇ ਵਾਲੇ ਤਨਖਾਹੀਏ। ਡੱਲਾ ਕਹਿੰਦਾ ਨਹੀਂ ਮਹਾਰਾਜ, ਮੈਨੂੰ ਤੁਸੀਂ ਕਿਹਾ ਹੁੰਦਾ, ਚੌਧਰੀ ਆਕੜ ਚ ਬੋਲਦਾ। ਹੁਣ ਗੱਲ ਕਰਦੀ ਵੱਡੀ, ਗੁਰੂ ਸਾਹਿਬ ਨੇ ਕਿਹਾ ਬਹੁਤ ਪਰ ਸਮਝਿਆ ਨਹੀਂ, ਹੰਕਾਰ ਵਿੱਚ ਬੋਲਦਾ। ਮੈਨੂੰ ਤੁਸੀਂ ਕਹਿਣਾ ਸੀ ਤੁਹਾਨੂੰ ਤੁਹਾਡੇ ਪੁੱਤ ਨਾ ਸ਼ਹੀਦ ਕਰਾਉਣੇ ਪੈਂਦੇ, ਏਦਾਂ ਗੱਲ ਕਰਦਾ। ਇਤਿਹਾਸ ਚ ਲਿਖਿਆ ਇਹਨੇ ਨੂੰ ਇੱਕ ਸਿੱਖ ਰਾਈਫਲ ਭੇਟਾ ਕਰਨ ਆ ਗਿਆ। ਗੁਰੂ ਗੋਬਿੰਦ ਸਿੰਘ ਰਾਈਫਲ ਭੇਟਾ ਕੀਤੀ, ਕਹਿੰਦਾ ਲਓ ਸੱਚੇ ਪਾਤਸ਼ਾਹ ਬੰਦੂਕ ਬਹੁਤ ਵਧੀਆ ਹੈ ਜੀ, ਇਹ ਮੈਂ ਤੁਹਾਨੂੰ ਭੇਟ ਕਰਨੀ ਹੈ। ਮਹਾਰਾਜ ਕਹਿੰਦੇ ਬੰਦਾ ਬੂੰਦਾ ਮਾਰ ਦਿੰਦੀ ਕਿ ਨਹੀਂ? ਕਹਿੰਦਾ ਮਹਾਰਾਜ ਇਹ ਛੱਡਦੀ ਕਿਤੇ? ਮਹਾਰਾਜ ਕਹਿੰਦੇ ਜੇ ਧੋਖਾ ਦੇਗੀ ਫਿਰ? ਮਹਾਰਾਜ ਕਹਿੰਦੇ ਨਾ। ਉਹ ਕਹਿੰਦਾ ਜੀ ਇਹ ਬੜੀ ਵਧੀਆ ਹੈ, ਐਂ ਕਿਵੇਂ ਧੋਖਾ ਦੇ ਦੂ? ਮਹਾਰਾਜ ਕਹਿੰਦੇ ਪਰਖ ਕੇ ਵੇਖੀਏ। ਲਓ ਸੁਣੋ, ਕਹਿੰਦੇ ਪਰਖ ਕੇ ਵੇਖੀਏ। ਡੱਲਾ ਜੇ ਗੱਲ ਕਰਕੇ ਹਟਿਆ ਸੀ, ਇਹ ਨਹੀਂ ਪਤਾ ਸੀ ਵੀ ਫਸ ਜਾਣਾ ਮੈਂ। ਗੱਲਾਂ ਵੱਡੀਆਂ ਨਾ ਕਰਿਆ ਕਰੀਏ, ਫਸ ਜਾਂਦੇ ਹਾਂ ਫਿਰ। ਐ ਨਾ ਫੜਾ ਮਾਰਿਆ ਕਰੋ, ਮੇਰੇ ਨਿਆਣਿਆਂ ਵਰਗੇ ਨਿਆਣੇ ਨਹੀਂ ਕਿਸੇ ਦੇ, ਮੇਰੇ ਬੱਚਿਆਂ ਵਰਗੇ ਬੱਚੇ ਨਹੀਂ ਕਿਸੇ ਦੇ। ਨਾ ਨਾ ਨਾ, ਸਾਡੇ ਪਿੰਡਾਂ ਚ ਨਹੀਂ ਤੁਹਾਡੇ ਕਹਿਣਗੇ ਭਾਈ ਉੱਚਾ ਬੋਲ, ਨਾ ਬੋਲੀਏ ਕਰਤਾਰ ਵਾਰੀ, ਐ ਕਹਿੰਦੇ ਹੁੰਦੇ ਸਮੇਂ ਦਾ ਪਤਾ ਕੋਈ। ਆ ਜਿਹੜੇ ਗੋਦੀ ਚੰਗੀ ਫਿਰਦਾ ਪਤਾ ਨਹੀਂ ਕਿੱਦਾਂ ਦੇ ਨਿਕਲਣਗੇ। ਕਿਸੇ ਦੇ ਧੀਆਂ ਪੁੱਤਾਂ ਦੀਆਂ ਗੱਲਾਂ ਵੱਡੀਆਂ ਵੱਡੀਆਂ ਬਣਾ ਕੇ ਨਾ ਕਰਿਆ ਕਰੋ। ਮਾਪੇ ਪੜਦੇ ਪਾਉਂਦੇ ਆ, ਪੜਦੇ ਪਾਉਣੇ ਸਿੱਖੋ। ਹੋ ਜਾਂਦੀਆਂ ਨੇ ਗਲਤੀਆਂ, ਬੱਚੇ ਕਰਦੇ ਆ, ਪੜਦੇ ਪਾਉਣੇ ਸਿੱਖੋ। ਵੱਡੀਆਂ ਵੱਡੀਆਂ ਬਣਾ ਕੇ ਨਾ ਕਰੋ, ਪਤਾ ਨਹੀਂ ਕਿੱਦਾਂ ਦੇ ਨਿਕਲਣਗੇ ਜਿਹੜੇ ਗੋਦੀ ਚੰਗੀ ਫਿਰਦੇ ਹੋ। ਨਿੱਕੇ ਨਿੱਕੇ ਨੇ ਜਿਹੜੇ, ਜ਼ਮਾਨਾ ਬੜਾ ਬਦਲ ਗਿਆ, ਸਮਾਂ ਬਦਲ ਗਿਆ। ਫੜਾ ਨਾ ਮਾਰ, ਤੈਨੂੰ ਤੰਗੀ ਇਸ ਗੱਲ ਦੀ ਬਹੁਤ ਹੋਊ ਵੀ ਲੋਕ ਕੀ ਕਹਿਣਗੇ ਹੁਣ? ਉਹ ਤੇ ਕਹਿਣਗੇ ਤੂੰ ਤੇ ਗੱਲਾਂ ਹੀ ਬਹੁਤ ਕਰਦਾ ਸੀ, ਤੇਰੇ ਨਿਆਣੇ ਇਦਾਂ ਦੇ ਕਿਵੇਂ ਨਿਕਲੇ? ਐਂ ਕਿਆ ਕਰੋ, ਨਿਆਣਿਆਂ ਵਰਗੇ ਨਿਆਣੇ ਆ, ਪਤਾ ਨਹੀਂ ਵੀ ਕੀ ਬਣਨਾ। ਪੜ੍ਹਾਉਂਦੇ ਆ, ਆਪਣੇ ਫਰਜ਼ ਨਿਭਾ ਰਹੇ ਆ, ਬਾਕੀ ਪਤਾ ਨਹੀਂ ਸਮਾਂ ਕਿੱਦਾਂ ਦਾ ਆਊ। ਓਨੀ ਕੁ ਗੱਲ ਕਰ, ਕੱਲ ਨੂੰ ਔਖਾ ਨਾ ਹੋਵੇ, ਓਡੀ ਕੁ ਵੱਡੀ ਗੱਲ ਕਰਿਆ। ਹੁਣ ਮੰਨ ਲਓ ਤੁਸੀਂ ਇੱਥੇ ਅੱਜ 167 ਪ੍ਰਾਣੀ ਅੰਮ੍ਰਿਤ ਦਾ ਛਕ ਕੇ ਆਏ ਆ, ਤੇ ਜੇ ਮੈਂ ਕੱਲ ਕਹਾਂ ਲਓ ਵੀ ਕੱਲ ਨੂੰ ਤੇ 500-700 ਬੰਦਾ ਹੋ ਜੂ ਅੰਮ੍ਰਿਤ ਵਾਲਾ, ਹੁਣ ਅੱਜ ਹੋਇਆ 100-167, ਤੇ ਫਿਰ ਸ਼ਰਮ ਆਊ ਕਿ ਨਹੀਂ ਆਊ? ਆਊ ਆਊਗੀ ਨਾ। ਤੇ ਜੇ ਆਪਾਂ ਐਂ ਕਿਹਾ ਹੋਵੇ ਕੱਲ ਵੀ ਭਾਈ 50 ਬੰਦੇ ਤੇ ਘੱਟ ਤੋਂ ਘੱਟ ਤਿਆਰ ਜ਼ਰੂਰ ਹੋ ਜਿਓ, ਮੈਨੂੰ ਆਸ ਹੈ ਵੀ 50 ਤੇ ਹੋ ਜਾਣਗੇ, ਘੱਟ ਕਹੋਗੇ ਹੋ ਗਏ 167, ਫਿਰ ਖੁਸ਼ੀ ਹੋਊ ਵੀ ਮੈਂ ਤੇ ਇੰਨੇ ਕੀ ਸੋਚੇ ਸੀ, ਵੱਡੀ ਨਹੀਂ ਇੰਨੇ ਇੰਨੀ ਕੁ ਆਸ ਰੱਖਦਾ। ਜਦੋਂ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਫਿਰ ਔਖੇ ਬਹੁਤ ਹੋਣਾ ਪੈਂਦਾ ਹੈ। ਦਿਖਾਵਾ ਜਿਹੜਾ ਹੈ ਨਾ, ਦਿਖਾਵਾ ਬੰਦੇ ਨੂੰ ਤੰਗ ਕਰਦਾ ਹੈ, ਆਪਣਾ ਹੀ ਦਿਖਾਵਾ ਪਰੇਸ਼ਾਨ ਕਰਦਾ। ਧਿਆਨ ਰੱਖੋ, ਹੁਣ ਹੋਇਆ ਕੀ? ਇਹ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਹੁਕਮ ਕਰੋ। ਮਹਾਰਾਜ ਨੂੰ ਕਹਿ ਕੇ ਹਟਿਆ ਸੀ, ਬੰਦੂਕ ਵਾਲਾ ਆਇਆ, ਉਹਨੇ ਕਿਹਾ ਮੈਂ ਰਾਈਫਲ ਭੇਟਾ ਕਰਨੀ ਹੈ, ਬੰਦੂਕ ਭੇਟਾ ਕਰਨੀ ਹੈ। ਗੁਰੂ ਜੀ ਕਹਿੰਦੇ ਪਰਖ ਕੇ ਵੇਖੀਏ। ਕਹਿੰਦਾ ਜੀ ਵੇਖ ਲਓ। ਮਹਾਰਾਜ ਕਹਿੰਦਾ ਚੱਲਿਆ ਜਾਏ ਕਰ ਭਾਈ, ਜਿਵੇਂ ਮਾੜਾ ਜਿਹਾ ਕੰਮ ਹੀ ਹੁੰਦਾ ਵੀ ਜਾਂ ਭੱਜ ਜਾਂ ਇੱਕ ਬੰਦਾ ਲਿਆ ਆਪਾਂ ਗੋਲੀ ਮਾਰ ਕੇ ਵੇਖੀਏ ਵੀ ਬੰਦਾ ਖੜਦਾ ਹੈ ਕਿ ਨਹੀਂ, ਕੰਮ ਕਰਦੀ ਹੈ ਕਿ ਨਹੀਂ। ਐਈ ਜਿਵੇਂ ਬਸ ਵੀ ਛੋਟੀ ਜਿਹੀ ਗੱਲ ਹੀ ਹੁੰਦੀ ਹੈ, ਐਂ ਹੱਸ ਕੇ ਕਹਿਤਾ ਚੱਲਿਆ ਹੀ ਭੱਜ ਕੇ ਇੱਕ ਬੰਦਾ ਫੜ ਕੇ ਲਿਆ ਲਖੜਾ ਆ ਕੇ ਗੋਲੀ ਮਾਰ ਕੇ ਵੇਖੀ। ਤੂੰ ਕਹਿੰਦਾ ਸੀ ਮੇਰੇ ਬੰਦੇ ਐਡੇ ਐਡੇ ਕੱਦ, ਐਡੇ ਐਡੇ ਦੇਲ ਇਹਨਾਂ ਨੇ, ਆ ਸਰੀਰ ਵੇਖ ਇਹਨਾਂ ਦੇ ਐਡੇ ਐਡੇ ਵੱਡੇ, ਤੁਹਾਨੂੰ ਪੁੱਤ ਨਾਲ ਸ਼ਹੀਦ ਕਰਾਉਣੇ ਪੈਂਦੇ, ਜੇ ਮੈਂ ਨਾਲ ਹੁੰਦਾ ਐਡੀਆਂ ਗੱਲਾਂ ਨਾ ਕਰ, ਐਡੀ ਸਟੇਟਮੈਂਟ ਨਾ ਦੇ, ਐਡੀ ਬੜਕਣਾਵਾ। ਉਹ ਹੁਣ ਕਹਿੰਦਾ ਚੰਗਾ ਜੀ ਜਾਨਾ ਮੈਂ, ਗੋਲੀ ਮਾਰ ਕੇ ਵੇਖੋਗੇ? ਮਹਾਰਾਜ ਕਹਿੰਦੇ ਹਾਂ, ਹੋਰ ਕੀ, ਵੇਖਾਂਗੇ ਗੋਲੀ ਮਾਰ ਕੇ ਵੀ ਮਰਦਾ ਕਿ ਨਹੀਂ, ਵੀ ਕਿਤੇ ਉੱਥੇ ਧੋਖਾ ਦੇ ਦੇ ਜਾ ਕੇ ਰਾਈਫਲ ਬੰਦੂਕ ਕਿਤੇ ਧੋਖਾ ਦੇ ਦੇ। ਲਓ ਜੀ ਇਹ ਗਿਆ, ਸਾਰੇ ਬੰਦੇ ਇਕੱਠੇ ਕਰਕੇ ਨਾ ਇਹ ਥੜੇ ਤੇ ਖੜ ਗਿਆ, ਸਾਰੇ ਐ ਇਕੱਠੇ ਕਰਕੇ ਕਹਿੰਦਾ ਭਾਈ ਏਦਾਂ ਗੱਲ ਚੱਲੀ ਸੀ, ਮੈਂ ਗੁਰੂ ਸਾਹਿਬ ਨੂੰ ਕਿਹਾ ਵੀ ਜੇ ਮੇਰੇ ਆ ਮੈਨੂੰ ਹੁਕਮ ਕਰਦੇ ਬੱਚੇ ਨਾ ਸ਼ਹੀਦ ਕਰਾਉਣੇ ਪੈਂਦੇ। ਇਹਨੇ ਨੂੰ ਇੱਕ ਬੰਦਾ ਰਾਈਫਲ ਬੰਦੂਕ ਭੇਟਾ ਕਰਨ ਆ ਗਿਆ, ਉਹਨੇ ਬੰਦੂਕ ਭੇਟਾ ਕੀਤੀ, ਮਹਾਰਾਜ ਕਹਿੰਦੇ ਮੈਂ ਪਰਖ ਕੇ ਵੇਖਣੀ ਵੀ ਬੰਦਾ ਮਰਦਾ ਕਿ ਨਹੀਂ ਮਰਦਾ। ਫਿਰ ਉਹਦੇ ਬੰਦੇ ਕਹਿੰਦੇ ਅੱਛਾ ਫੇਰ ਹੁਣ, ਕਹਿੰਦਾ ਫੇਰ ਕੀ ਵੀ ਇੱਕ ਬੰਦਾ ਚਾਹੀਦਾ ਹੈ? ਮਹਾਰਾਜ ਕਹਿੰਦੇ ਲੈ ਕੇ ਆ ਇੱਕ ਬੰਦਾ। ਚੌਧਰੀ ਨੂੰ ਕਹਿੰਦੇ ਚੌਧ ਨਾਲ ਉਹਦੇ ਬੰਦੇ ਸਿਪਾਹੀ ਕਹਿੰਦੇ ਬਈ ਐ ਕਿਵੇਂ ਮਰਿਆ ਜਾ ਸਕਦਾ, ਜੰਗ 'ਚ ਤੇ ਲੜ ਸਕਦੇ ਆ, ਤੇਰੇ ਪਿੱਛੇ ਕੋਈ ਲੜਾਈ ਪੈ ਜੇ ਚੱਲ ਅਸੀਂ ਲੜਾਂਗੇ, ਤੂੰ ਸਾਨੂੰ ਤਨਖਾਹ ਦੇਣਾ ਨਾਲ ਰੱਖਿਆ, ਪਰ ਜੇ ਕਵੇਂ ਵੀ ਐਂ ਖੜ ਜਾਓ ਗੋਲੀ ਦੇ ਅੱਗੇ, ਐ ਕਿਵੇਂ ਖੜ ਜਾਊ ਕੋਈ? ਡੱਲਾ ਕਹਿੰਦਾ ਤੁਹਾਡਾ ਖਰਚਾ ਦਿਆਂਗਾ, ਤੁਹਾਡੇ ਬੱਚੇ ਮੈਂ ਆਪੇ ਸਾਂਭ ਲੂ, ਪਰਿਵਾਰ ਮੈਂ ਆਪੇ ਸਾਂਭ ਲੂ, ਇੱਕ ਵਾਰੀ ਤੁਸੀਂ ਆਪਾਂ ਕੁਰਬਾਨ ਹੋ ਜਾਓ। ਉਹ ਕਹਿੰਦੇ ਰਹਿਣ ਦੇ, ਜਾਨ ਹੈ ਤੇ ਜਹਾਨ ਹੈ, ਆਪੇ ਬੱਚੇ ਪਾਲ ਲਾਂਗੇ, ਇੱਦਾਂ ਨਹੀਂ ਕਰ ਸਕਦੇ। ਤੂੰ ਕਹਿੰਦਾ ਵੀ ਬੱਚੇ ਤੇਰੇ ਆਪੇ ਸਾਂਭ ਲਾਂਗੇ, ਅਸੀਂ ਨਹੀਂ ਕਰ ਸਕਦੇ। ਬਾਅਦ ਚ ਫਿਰ ਸਾਡੇ ਵਾਂਗੂ ਜਿਵੇਂ ਅੱਜ ਕੱਲ੍ਹ ਵਾਲੇ ਬਾਬੇ ਜ਼ਿੰਦਗੀਆਂ ਹੀ ਲੇਖੇ ਲਵਾ ਲੈਂਦੇ ਇੱਦਾਂ ਦੀਆਂ ਗੱਲਾਂ ਕਰਕੇ, ਕਹਿੰਦੇ ਤੇਰਾ ਭਲਾ ਹੋ ਜੂ, ਜੀਵਨ ਮੁਕਤ ਹੋ ਜਾਓਗੇ, ਸਿੱਧੇ ਹੀ ਸੱਚਖੰਡ ਜਾਓਗੇ। ਜੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਰੋਗੇ ਤੇ ਸੱਚਖੰਡ ਹੀ ਜਾਓਗੇ। ਏਦਾਂ ਲਾਲਚੀ ਦਿੰਦੇ ਨੇ ਸਾਡੇ ਵਾਲੇ ਹੁਣ, ਜਦੋਂ ਐਂ ਬਾਬੇ ਕਹਿੰਦੇ ਆ 70 ਗੁਣਾ ਨਾ 10 ਗੁਣਾ ਇੱਥੇ ਤੇ 70 ਗੁਣਾ, ਬੋਲਿਓ ਬੋਲਿਓ 70 ਗੁਣਾ ਕਿੱਥੇ? ਅੱਗੇ ਜਾ ਕੇ ਤੇ ਆਪਣੇ ਵਰਗੇ ਫਿਰ ਉਹਦੀ 100 ਦਾ ਨੋਟ, 200 ਦਾ, 500 ਦਾ, 5000 ਦਾ, 5 ਕਈਆਂ ਨੇ ਤੇ ਕਈ ਕੀ ਕਿੱਲੇ ਜ਼ਮੀਨ ਦੇ ਦਿੱਤੇ, ਕਈ ਜ਼ਮੀਨ ਦੇ ਦਿੱਤੀ। ਅੱਜ ਕੱਲ੍ਹ ਬੜਾ ਪਛਤਾਉਂਦੇ ਨੇ ਕਈ ਵੀ ਅਸੀਂ ਤੇ ਇੱਥੇ 5 ਕੱਢ ਲਿਆ ਤੇ ਜੱਪ ਛਿੜ ਗਿਆ ਸਾਡੇ ਵਾਸਤੇ। ਸੁਣਿਓ ਗੱਲ ਬਈ, ਗੱਲ ਸੁਣਿਓ, ਕਹਿੰਦੇ ਆ ਆ ਤੇ ਜੱਪ ਛੇੜ ਗਿਆ, ਹੁਣ ਕਿਸੇ ਬੰਦੇ ਨੇ 5 ਕਿੱਲੇ ਜ਼ਮੀਨ ਦੇ ਦਿੱਤੀ, ਐਂ ਉਹ 70 ਨਾਲ ਗੁਣਾ ਕਰਦਾ ਵੀ 10 ਤੇ ਹੁਣ ਇੱਥੇ ਕਿਤੇ ਕੀ ਪਤਾ ਲੱਗਦਾ ਇਸ ਜਨਮ ਦੇ ਵਿੱਚ ਹੀ ਹੋ ਜੇ 50 ਕਿੱਲੇ, ਜੇ 5 ਦੇਵਾਂਗੇ ਤੇ 50 ਹੋ ਜੂ, ਅਗਲੇ ਜਨਮ 'ਚ 70, ਹੁਣ ਉਹ ਤੇ ਫਿਰ ਕਈ 100 ਕਿੱਲਿਆਂ ਦਾ ਮਾਲਕ ਬਣੂ ਅਗਲੇ ਜਨਮ ਵਿੱਚ। ਪਰ ਇੱਕ ਗੱਲ ਵੇਖੋ ਪਿਆਰਿਓ, ਇੱਕ ਗੱਲ ਸੁਣਿਓ, ਏਦਾਂ ਹੋ ਸਕਦਾ ਵੀ ਕਿਸੇ ਜਗ੍ਹਾ ਤੁਸੀਂ ਜਾਓ, ਅਗਲਾ ਕਹੇ ਪੈਸੇ ਐਦਕੀ ਦੇ ਦੇ, ਟਰੈਕਟਰ ਅਗਲੇ ਜਨਮ 'ਚ ਲੈ ਜੀ, ਹੋ ਸਕਦਾ ਭਾਈ? ਜੇ ਅਗਲਾ ਕਹੇ ਵੀ ਐ ਕਰ ਰਜਿਸਟਰੀ ਐਦਕੀ ਕਰਾ ਲੈਂਦੇ ਆ, ਕਰਾ ਲੈ ਕਬਜ਼ਾ ਅਗਲੇ ਜਨਮ 'ਚ ਲੈ ਲਈ, ਮੰਨ ਜਾਓਗੇ? ਮੰਨ ਜਾਓਗੇ ਵੀ ਕਬਜ਼ਾ ਅਗਲੇ ਜਨਮ 'ਚ? ਕਦੇ ਨੀ ਮੰਨਦੇ, ਧਰਮ ਵਾਲੇ ਪਾਸੇ ਹਰੇਕ ਗੱਲ ਹੀ ਬੰਦਾ ਮੰਨ ਜਾਂਦਾ। ਅਗਲਾ ਕਹਿੰਦਾ ਐਂ ਕਰ ਵੀ ਐਦਕੀ ਇੱਥੇ ਦੇ ਦੇ, ਅੱਗੇ ਮਿਲ ਜੂ, ਉਹ ਸੱਤ ਬਚਨ ਜੀ ਸੱਤ ਬਚਨ, ਉਹ ਹੋਰ ਕੋਈ ਗੱਲ ਨਹੀਂ ਮੰਨਦਾ। ਧਰਮ ਵਾਲੇ ਪਾਸੇ ਬੰਦਾ ਹਰੇਕ ਪੁੱਠੀ ਸਿੱਧੀ ਗੱਲ ਵੀ ਮੰਨ ਜਾਂਦਾ। 70 ਗੁਣਾ ਅੱਗੇ ਮਿਲੂ, ਹਾਂ ਜੀ, ਸੱਤ ਬਚਨ ਕਿਹੜਾ ਵੇਖਿਆ ਕਿਸੇ ਨੇ? ਹੋਰ ਕੁਛ ਹੋਰ ਕਿਸੇ ਮਹਿਕਮੇ ਵਿੱਚ ਇੱਦਾਂ ਨਹੀਂ ਹੁੰਦਾ, ਪਰ ਧਰਮ ਵਾਲੇ ਪਾਸੇ ਅਗਲਾ ਚੁੱਪ ਕਰਕੇ ਮੰਨ ਜਾਂਦਾ, ਚੁੱਪ ਕਰਕੇ ਦੇ ਦਿੰਦਾ। 70 ਗੁਣਾ ਮਿਲੂ, ਕਹਿੰਦੇ ਹਾਂ, ਸੱਚ ਚੱਕੋ ਜੀ। ਉਹ ਹੁਣ ਕਹਿ ਤੇ ਬੈਠਾ ਵੀ ਮੈਂ, ਉਹ ਕਹਿੰਦਾ ਸੱਚਖੰਡ ਜਾਓਗੇ, ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਗੋਲੀ ਵੱਜੂਗੀ, ਮਰ ਜਾਓਗੇ ਤੇ ਸੱਚਖੰਡ ਜਾਓਗੇ। ਤੇ ਉਹਦੇ ਨਾਲ ਦੇ ਪਤਾ ਕਹਿੰਦੇ ਡੱਲਿਆ ਤੂੰ ਜਾ ਸੱਚਖੰਡ, ਤੂੰ ਖੜ ਖਾ ਕੇ ਜਾ ਕੇ, ਤੂੰ ਕਿਹੜਾ ਬੰਦਾ ਨਹੀਂ ਵੀ ਤੂੰ ਆਪ ਖਲੋ, ਤੇਰੀ ਛਾਤੀ 'ਚ ਕਿਹੜਾ ਗੋਲੀ ਪਰਖੀ ਨਹੀਂ ਜਾਣੀ, ਵੀ ਤੂੰ ਵੀ ਤਾਂ ਬੰਦਾ ਹੀ ਹੈ, ਖੜ ਹੁਣ। ਕਹਿੰਦਾ ਯਾਰ ਗੱਲ ਤੇ ਸੱਚੀ ਹੈ, ਔਖਾ ਖੜਿਆ, ਲੋਕਾਂ ਨੂੰ ਕਹਿਣਾ ਬਹੁਤ ਸੌਖਾ, ਏਦਾਂ ਹੀ ਕਹਿੰਦੇ ਲੋਕਾਂ ਦੇ ਪੁੱਤ ਮਰ ਜਾਂਦੇ ਭਾਈ, ਲੀਡਰ ਆਪ ਰਹਿ ਜਾਂਦੇ ਆ, ਉਹਨਾਂ ਦੇ ਬੱਚੇ ਤੇ ਉਵੇਂ ਹੀ ਖੇਡਦੇ ਆ, ਨਜ਼ਾਰੇ ਲੈਂਦੇ ਆ, ਮਰਦੇ ਬਗਾਨੇ ਪੁੱਤ ਹੈ, ਲੋਕਾਂ ਦੇ ਮਰਦੇ ਆ, ਆਪਣਿਆਂ ਨੂੰ ਨਹੀਂ ਕੁਛ ਹੁੰਦਾ, ਬਿਆਨਬਾਜ਼ੀ ਦੇ ਕੇ ਅਗਲਾ ਤਾਂ ਬਰੇ ਹਟ ਜਾਂਦਾ। ਡੱਲਾ ਕਹਿੰਦਾ ਵੀ ਔਖਾ ਹੈ ਕੰਮ, ਆ ਗਿਆ ਭੈੜਾ ਜਿਹਾ ਮੂੰਹ ਬਣਾ ਕੇ, ਮਹਾਰਾਜ ਕਹਿੰਦੇ ਡੱਲਿਆ ਆ ਗਿਆ ਤੂੰ? ਕਹਿੰਦਾ ਜੀ ਕੋਈ ਨਹੀਂ ਮੰਨਿਆ, ਬਸ ਮਹਾਰਾਜ ਕਹਿੰਦੇ ਐਵੇਂ ਹੀ ਕਹੀ ਜਾਂਦਾ ਸੀ। ਕਹਿੰਦਾ ਜੀ ਮੈਨੂੰ ਪਤਾ ਲੱਗ ਗਿਆ, ਬਸ ਪਰਖ ਹੋ ਗਈ, ਬਸ ਲੱਗ ਗਿਆ ਪਤਾ। ਗੁਰੂ ਜੀ ਕਹਿੰਦੇ ਹੁਣ ਮੇਰੇ ਵਾਲਿਆਂ ਨੂੰ ਪਰਖੀਏ, ਆ ਜਿਹੜੇ ਫਿਰਦੇ ਨੇ ਮੈਂ ਕੱਲਾ ਕੱਲਾ ਚੈੱਕ ਕੀਤਾ ਹੋਇਆ ਹੈ ਐਵੇਂ ਹੀ ਨਹੀਂ ਮੇਰੇ ਨਾਲ ਤੁਰੇ ਫਿਰਦੇ ਇਹ ਸਾਰੇ ਸੂਈ ਦੇ ਨੱਕੇ ਵਿੱਚ ਨਹੀਂ ਲੰਘੇ ਹੋਏ ਹੈ ਪਰਖੇ ਹੋਏ ਹੈ ਐਵੇਂ ਹੀ ਨਹੀਂ ਹਰੇਕ ਨਾਲ ਮੇਰੇ ਚੜਿਆ ਫਿਰਦਾ ਇੱਥੇ ਇਹ ਮਰਨ ਵਾਲੇ ਹੈ ਕੁਰਬਾਨ ਹੋਣ ਵਾਲੇ ਹੈ ਸਾਡੇ ਵਾਲਾ ਕੰਮ ਨਹੀਂ ਸੀ ਜੀ ਹੁੰਦਾ ਗੁਰੂ ਸਾਹਿਬ ਤੇ ਬੜੀਆਂ ਪਰਖਾਂ ਕਰਕੇ ਫੇਰ ਕਹਿੰਦੇ ਹੋਣਗੇ ਮੇਰਾ ਗਰੰਟੀ ਤੇ ਤਾਂ ਹੀ ਲਈ ਜਾਊ ਅੱਜ ਕੱਲ੍ਹ ਤੇ ਹਰੇਕ ਸਾਡਾ ਹੀ ਹੈ ਜੀ ਭਾਵੇਂ ਜੋ ਮਰਜ਼ੀ ਕਰਦਾ ਫਿਰ ਦਾੜੀ ਰੱਖ ਲੈ ਕਿਰਪਾਨ ਪਾ ਲੈ ਗਾਤਰਾ ਪਾ ਲੈ ਪੱਗ ਬੰਨ ਲੈ ਸਿੱਖੀ ਹੈ ਜੀ ਬਸ ਅੱਜ ਤੇ ਆ ਸਿੱਧਾ ਹੀ ਹੈ ਮੁੜ ਕੇ ਜਿੰਨੀਆਂ ਮਰਜ਼ੀ ਬੇਈਮਾਨੀਆਂ ਕਰੀ ਜਾਵੇ ਠੱਗੀਆਂ ਮਾਰੀ ਜਾਵੇ ਕੋਈ ਕੌਣ ਵੇਖਦਾ ਕੌਣ ਪੁੱਛਦਾ ਇੱਥੇ ਕੌਣ ਪਰਖਦਾ ਪਰ ਗੁਰੂ ਸਾਹਿਬ ਨੇ ਇਦਾਂ ਨਹੀਂ ਜਾ ਮਾਰਾ ਕਹਿੰਦੇ ਸਾਡੇ ਵਾਲਿਆਂ ਨੂੰ ਆਵਾਜ਼ ਮਾਰੋ ਤੰਬੂ ਲੱਗੇ ਆ ਸਾਡੇ ਵਾਲਿਆਂ ਨੂੰ ਸੱਦ ਪੁੱਛ ਜਰਾ ਵੇਖੀਏ ਉਹ ਜਦੋਂ ਗਏ ਨਾ ਸੱਦਣ ਉਹ ਉੱਥੇ ਤੰਬੂ ਦੇ ਵਿੱਚ ਕਹਿੰਦੇ ਇੱਕ ਬਾਬਾ ਭਾਈ ਵੀਰ ਸਿੰਘ ਇੱਕ ਧੀਰ ਸਿੰਘ ਦੋ ਸੀ ਕਈ ਤੇ ਕਹਿੰਦੇ ਪਿਓ ਪੁੱਤ ਸੀ ਕਈ ਕਹਿੰਦੇ ਭਰਾ ਸੀ ਇਤਿਹਾਸ ਵੱਖਰੇ ਵੱਖਰੇ ਪਰ ਇੰਨਾ ਹੈ ਵੀ ਦੋ ਜਣੇ ਇੱਕ ਦਸਤਾਰ ਬੰਨ ਚੁੱਕੇ ਆ ਇੱਕ ਦਾ ਲੜ ਜੇ ਹੱਥ 'ਚ ਉਹ ਬੰਨਦਾ ਹੈ ਉਹ ਜਦੋਂ ਸੁਣਿਆ ਵੀ ਗੁਰੂ ਸਾਹਿਬ ਨੇ ਸੱਦਿਆ ਡੱਲਾ ਕਹਿੰਦਾ ਮਹਾਰਾਜ ਨੇ ਸੱਦਿਆ ਭਾਈ ਅੱਛਾ ਨਾਲ ਇਹਨੇ ਜਾਣ ਕੇ ਥੋੜਾ ਜਿਹਾ ਕਿਹਾ ਕਹਿੰਦਾ ਗੋਲੀ ਚਲਾ ਕੇ ਵੇਖਣਗੇ ਬੰਦੂਕ ਪਰਖਣੀ ਹੈ ਛਾਤੀ 'ਚ ਮਾਰਨਗੇ ਇਹ ਵੀ ਡਰਾਉਂਦਾ ਵੀ ਵੇਖਾਂਗੇ ਛਾਤੀ 'ਚ ਵੱਜੂ ਜਾਣ ਜਾਣਗੇ ਛੇੜਦਾ ਉਹ ਫਿਰ ਕਿੱਥੇ ਇੱਕ ਦੇ ਲੜ ਹੱਥ 'ਚ ਇੱਕ ਅਜੇ ਬੰਨਦਾ ਹੀ ਸੀ ਭੱਜ ਲਏ ਉਹਦੇ ਐ ਇੱਕ ਦੂਜੇ ਤੋਂ ਮੂਰਦੀ ਹੋ ਕੇ ਅੱਗੇ ਹੋ ਕੇ ਉਹ ਦੂਜੇ ਨੂੰ ਧੱਕਾ ਮਾਰਦਾ ਦੂਜਾ ਦੂਜੇ ਨੂੰ ਧੱਕਾ ਮਾਰਦਾ ਭੱਜੇ ਹੀ ਆਉਂਦੇ ਆ ਡੱਲਾ ਕਹਿੰਦਾ ਇੰਨੀ ਸਪੀਡ ਫੜ ਲਈ ਤੁਸੀਂ ਉਹ ਛਾਤੀ 'ਚ ਮਾਰਨਗੇ ਗੋਲੀ ਮਰ ਜਾਓਗੇ ਉਹ ਕਹਿੰਦੇ ਪਰੇ ਹਟ ਜਾ ਤੂੰ ਜੇ ਗੁਰੂ ਸਾਹਿਬ ਨੇ ਸੱਦਿਆ ਨਾ ਤੇ ਵੇਖ ਲੈਣ ਦੇ ਪਰਖ ਕੇ ਉਹ ਸਭ ਸਮਝਦੇ ਆ ਸਾਡਾ ਗੁਰੂ ਕਿੱਦਾਂ ਦਾ ਜਿਹਦੇ ਨਾਲ ਤੁਰੇ ਆ ਐਵੇਂ ਥੋੜਾ ਤੁਰੇ ਫਿਰਦੇ ਡੱਲੇ ਨੂੰ ਕਿਆ ਪਤਾ ਇਹ ਚੌਧਰੀ ਐਵੇਂ ਚੌਧਰੀਆਂ ਵਾਲਿਆਂ ਗੱਲਾਂ ਫੜਾ ਮਾਰਦਾ ਫਿਰਦਾ ਇੱਥੇ ਉਹ ਕਹਿੰਦੇ ਜੇ ਗੁਰੂ ਸਾਹਿਬ ਨੇ ਸੱਦਿਆ ਪਰੇ ਹਟ ਜਾ ਤੂੰ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਇਸ ਤਨ ਨੂੰ ਰੱਖ ਕੇ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਆਪਣਾ ਗੁਰਾਂ ਦੇ ਆਵੇ ਇਸ ਤਨ ਨੂੰ ਬੋਲੋ ਬੋਲੋ ਬੋਲੋ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਸਿਪਾਹੀ ਸਿਪਾਹੀ ਖੁੱਲੇ ਬਾਟੇ ਚੋਂ ਪ੍ਰੇਮ ਵਾਲਾ ਭੂਰ ਭੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੋਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਉਹ ਸੀ ਪੱਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐ ਰਾਈਫਲ ਹੱਥ ਵਿੱਚ ਹੈ ਤੇ ਐ ਖੜ ਗਏ ਆ ਕੇ ਮਹਾਰਾਜ ਕਹਿੰਦੇ ਇੱਕ ਚਾਹੀਦਾ ਹੈ ਕਹਿੰਦੇ ਜੀ ਮੈਨੂੰ ਪਹਿਲਾਂ ਸੁਣਿਆ ਦੂਜਾ ਕਹਿੰਦਾ ਮੈਨੂੰ ਪਹਿਲਾਂ ਸੁਣਿਆ ਮੇਰੀ ਵਾਰੀ ਆ ਉਹ ਕਹਿੰਦਾ ਮੇਰੀ ਵਾਰੀ ਅੱਜ ਕੱਲ੍ਹ ਪ੍ਰਧਾਨ ਬਣਨ ਦੀ ਮੇਰੀ ਵਾਰੀ ਹੈ ਦੂਜਾ ਕਹਿੰਦਾ ਮੇਰੀ ਵਾਰੀ ਹੈ ਐ ਝਗੜਦੇ ਨਹੀਂ ਵੇਖਿਓ ਕਿ ਤੁਸੀਂ ਕਿਤੇ ਜਾ ਗਏ ਦੂਜਾ ਕਹਿੰਦਾ ਮੈਂ ਜਥੇਦਾਰ ਬਣਨਾ ਦੂਜਾ ਕਹਿੰਦਾ ਮੇਰੀ ਵਾਰੀ ਹੈ ਹੁਣ ਇਹ ਲੜਾਈਆਂ ਚੱਲਦੀਆਂ ਟਿਕਟਾਂ ਲੈਣ ਦੀ ਮੇਰੀ ਵਾਰੀ ਹੈ ਕੁਰਸੀ ਤੇ ਬਹਿਣ ਦੀ ਮੇਰੀ ਵਾਰੀ ਹੈ ਪ੍ਰਧਾਨਗੀ ਦੀ ਮੇਰੀ ਵਾਰੀ ਹੈ ਜਥੇਦਾਰੀ ਦੀ ਮੇਰੀ ਵਾਰੀ ਹੈ ਜਦੋਂ ਹੋਵੇ ਕੁਰਬਾਨੀ ਦੀ ਗੱਲ ਫਿਰ ਕਹਿੰਦੇ ਤੇਰੀ ਵਾਰੀ ਹੈ ਹੁਣ ਜਦੋਂ ਲੜ ਮਰਨ ਦੀ ਵਾਰੀ ਆਵੇ ਤੇਰੀ ਗੱਲ ਹੈ ਵੀ ਹੁਣ ਤੂੰ ਕਰ ਕੁਰਬਾਨੀ ਕੋਈ ਕਰੇ ਕੁਰਸੀਆਂ ਤੇ ਕੋਈ ਬੈਠੇ ਇੱਥੇ ਸ਼ਹੀਦ ਕੋਈ ਹੋਇਆ ਸਿਵੇ ਕਿਸੇ ਦੇ ਬਲ ਗਏ ਟੱਬਰ ਕਿਸੇ ਦੇ ਰੁਲ ਗਏ ਸਿਵਿਆਂ ਤੇ ਸਿਆਸੀ ਰੋਟੀਆਂ ਸੇਕ ਕੇ ਕੁਰਸੀਆਂ ਤੇ ਕੋਈ ਹੋਰ ਹੀ ਬਹਿ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਕੀਤਾ ਕੱਖ ਨਹੀਂ ਇਹਨਾਂ ਨੇ ਜਿਨ੍ਹਾਂ ਦੇ ਪੁੱਤ ਮਰ ਗਏ ਜਿਨ੍ਹਾਂ ਦੇ ਪਰਿਵਾਰ ਰੁਲ ਗਏ ਉਹਨਾਂ ਨੂੰ ਇਹਨਾਂ ਨੇ ਪੁੱਛਿਆ ਨਹੀਂ ਕੁਰਸੀਆਂ ਤੇ ਹੋਰ ਹੀ ਬਹਿ ਗਏ ਚੌੜੇ ਹੋ ਗਏ ਕੁਰਸੀਆਂ ਸਾਂਭ ਲਈਆਂ ਇਹਨਾਂ ਨੇ ਕੀਤਾ ਕੱਖ ਨਹੀਂ ਭੱਜੇ ਆਏ ਮਹਾਰਾਜ ਮੈਨੂੰ ਪਹਿਲਾਂ ਸੁਣਿਆ ਦੂਜਾ ਕਹਿੰਦਾ ਮਹਾਰਾਜ ਮੇਰੀ ਛਾਤੀ ਚ ਮਾਰ ਕੇ ਵੇਖੋ ਪਹਿਲਾਂ ਮੈਨੂੰ ਦੋਵੇਂ ਹੀ ਖੜਦੇ ਡੱਲਾ ਐ ਵੇਖੇ ਵੀ ਆਹ ਬਣ ਕੀ ਰਿਹਾ ਕਦੇ ਸੱਜੇ ਨੂੰ ਕਰ ਲੈਣ ਉਹ ਭੱਜ ਕੇ ਸੱਜੇ ਨੂੰ ਹੋ ਜਾਣ ਖੱਬੇ ਨੂੰ ਕਰ ਲੈਣ ਕਹਿੰਦੇ ਖੱਬੇ ਨੂੰ ਹੋ ਜਾਂਦੇ ਉੱਪਰ ਨੂੰ ਕਰਨ ਉੱਪਰ ਨੂੰ ਹੋ ਜਾਣ ਅੱਡੀਆਂ ਚੱਕ ਲਿਆ ਕਰਨ ਥੱਲੇ ਨੂੰ ਕਰਨ ਨੀਵੇਂ ਬਹਿ ਜਾਣ ਉੱਪਰ ਨੂੰ ਚਲਾ ਦਿੱਤੀ ਆਕਾਸ਼ ਵੱਲ ਕਹਿੰਦੇ ਮਹਾਰਾਜ ਗੋਲੀ ਮਾਰ ਕੇ ਤੇ ਵੇਖੀ ਨੀ ਮਹਾਰਾਜ ਕਹਿੰਦੇ ਮਾਰਨਾ ਕਾਹਨੂੰ ਹੈ ਭਾਈ ਮਰੇ ਤੇ ਪਹਿਲਾਂ ਹੀ ਫਿਰਦੇ ਹੋ ਆਖੋ ਸਤਨਾਮ ਜਿਹੜੇ ਮੇਰੇ ਨਾਲ ਤੁਰੇ ਫਿਰਦੇ ਹੋ ਮੌਤ ਤੋਂ ਘੱਟ ਨਹੀਂ ਕਦੋਂ ਆਉਂਦੇ ਤੁਸੀਂ ਆਪਣਾ ਆਪ ਕੁਰਬਾਨ ਕਰਕੇ ਸਭ ਕੁਝ ਲਟਾ ਕੇ ਫਿਰਦੇ ਹੋ ਮਾਰਨਾ ਕੀ ਹੈ ਆਹ ਜ਼ਿੰਦਗੀ ਹੈ ਜਿਹੜੀ ਮਿਲਦੀ ਹੋਈ ਮੌਤ ਤੋਂ ਬਾਅਦ ਹੁੰਦੀ ਹੈ ਮਨ ਮਾਰ ਲੈਣਾ ਆਪਣਾ ਕੁਰਬਾਨ ਹੋਣ ਵਾਸਤੇ ਤੁਰ ਪੈਣਾ ਲਟਾਉਣ ਲਈ ਤੁਰ ਪੈਣਾ ਗੱਲ ਛੋਟੀ ਨਹੀਂ ਮਰੇ ਤੇ ਪਹਿਲਾਂ ਹੀ ਫਿਰਦੇ ਹੋ ਡੱਲਾ ਵੇਖੇ ਕਹਿੰਦੇ ਡੱਲਿਆ ਵੇਖ ਇਹ ਨਿਭਣ ਵਾਲੀ ਗੱਲ ਹੈ ਇਹ ਤੇਰੇ ਵਾਂਗੂ ਫੜਾ ਨਹੀਂ ਮਾਰਦੇ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦੇ ਕਦੇ ਕੋਲ ਬਹਿ ਕੇ ਵੇਖੇਗਾ ਇਹਨਾਂ ਇਹ ਕੀ ਕਹਿੰਦੇ ਆ ਮੇਰਾ ਮੁਜਮ ਹੈ ਕਿਸੇ ਸਾਡਾ ਕੀ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੁਝ ਮੈਂ ਬੋਲੋ ਯਾਰ ਗੱਜ ਕੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਸੋ ਤੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੈਂ ਕਿਛ ਨਹੀਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਤੇਰਾ ਤੁਝ ਕੋ ਸੌਂਪ ਦੇ ਤੇਰਾ ਤੁਝ ਕੋ ਸੌਂਪ ਦੇ ਤੇਰਾ ਤੁਝ ਕੋ ਸੌਂਪ ਦੇ ਤੇਰਾ ਤੁਝ ਕੋ ਸੌਂਪ ਦੇ ਤੇਰਾ ਤੁਝ ਕੋ ਸੌਂਪ ਦੇ ਤੇਰਾ ਤੁਝ ਕੋ ਸੌਂਪ ਦੇ ਪਿਆਰ ਲਾਗੇ ਮੇਰਾ ਫਿਰ ਕਹੋ ਤੇਰਾ ਤੁਝਕੋ ਸੌਂਪ ਦੇ ਕਿਆ ਲਾਗੇ ਮੇਰਾ ਤੇਰਾ ਤੁਝਕੋ ਸੌਂਪ ਦੇ ਕਿਆ ਲਾਗੇ ਮੇਰਾ ਤੇਰਾ ਤੁਝਕੋ ਸੌਂਪ ਦੇ ਇਹਨਾਂ ਨਾਲ ਗੱਲ ਕਰ ਇਹ ਨੇ ਕੁਰਬਾਨ ਹੋਣ ਵਾਲੇ ਸਭ ਕੁਝ ਲਟਾਉਣ ਵਾਲੇ ਆ ਫਿਰ ਵੀ ਕਹਿੰਦੇ ਸਾਡਾ ਕੀ ਹੈ ਕਰ ਹੀ ਹੋ ਸਕਦਾ ਜਿਹੜੇ ਤੇਰੇ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਭਾਈ ਉਹ ਜਦੋਂ ਕੁਰਬਾਨੀ ਦੀ ਗੱਲ ਆਉਂਦੀ ਹੈ ਉਦੋਂ ਖਾਲੀ ਰਹਿ ਜਾਂਦੇ ਉਹ ਨਹੀਂ ਖੜ ਸਕਦੇ ਫਿਰ ਤਾਂ ਕਰਕੇ ਜਿੱਦਾਂ ਦੇ ਬਾਹਰੋਂ ਆ ਉਦਾਂ ਦੇ ਬਣਨ ਦੀ ਕੋਸ਼ਿਸ਼ ਕਰੀਏ ਦਸਤਾਰ ਬੰਨਣ ਤੇ ਮਿੰਟ ਇੱਕ ਲੱਗਣਾ ਹੈ ਪਰ ਕਿਰਦਾਰ ਬੰਨਣ ਤੇ ਜ਼ਿੰਦਗੀਆਂ ਲੰਘ ਜਾਂਦੀਆਂ ਭਾਈ ਆਪਾਂ ਗੱਲ ਕੱਲ ਬਹੁਤ ਵਿਸਥਾਰ ਨਾਲ ਕੀਤੀ ਸੀ ਵੀ ਕਿਰਦਾਰ ਬੰਨਣ ਤੇ ਟਾਈਮ ਲੱਗਦਾ ਹੈ ਸੱਜਣ ਨੂੰ ਕਿਹਾ ਸੀ ਕਹਿੰਦੇ ਬਾਹਰੋਂ ਤੇ ਸੰਤ ਕਹਾਉਣਾ ਬਣ ਵੀ ਕਿਰਦਾਰ ਵੀ ਤੇ ਬਣਾ ਆਪਣਾ ਤੇ ਸਿੱਧਾ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਕਰ ਦਿਓ ਮਿਹਰ ਸਮਝ ਆ ਗਈ ਸੀ ਸੱਜਣ ਠੱਗ ਵੀ ਸੁਧਰ ਗਿਆ ਬੰਦਾ ਬਣ ਗਿਆ ਸੋ ਬਹੁਤ ਨੇ ਜੀ ਅੱਜ ਲੁਟੇਰੇ ਅੱਜ ਥਾਂ ਥਾਂ ਉੱਤੇ ਫਿਰਦੇ ਆ ਲੋੜ ਹੈ ਕਿ ਅਕਲ ਲਓ ਸਮਝ ਲਓ ਦੂਜੀ ਗੱਲ ਹੈ ਬਾਣੀ ਆਪ ਪੜਿਆ ਕਰੋ ਪਾਠ ਥਾਂ ਥਾਂ ਤੇ ਨਾ ਕਰਾਓ ਬਾਹਰ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ ਆਪ ਬਾਣੀ ਪੜਿਆ ਕਰੋ ਆਪ ਪਾਠ ਸੁਣੋ ਜੇ ਤੇ ਘਰ ਚ ਪਾਠ ਕਰਾਉਣਾ ਸਹਿਜ ਪਾਠ ਕਰਾਓ ਆਪ ਸੁਣਿਆ ਕਰੋ ਤੇ ਜਾਂ ਫਿਰ ਆਪ ਕਰਿਆ ਜਿਹੜੇ ਜਿਹੜੇ ਗੁਰਬਾਣੀ ਦੇ ਗੁਰਬਾਣੀ ਪੜ੍ਹ ਸਕਦੇ ਆ ਸਹਿਜ ਪਾਠ ਕਰ ਸਕਦੇ ਆ ਉਹ ਮੇਰੇ ਵੀਰ ਭਰਾ ਭੈਣਾਂ ਆਪਣੇ ਨਾਮ ਲਿਖਾਓ ਜੇ ਤੁਸੀਂ ਕੱਲ ਸੁਣੋ ਬਈ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਆ ਨਾ ਇੱਥੇ ਜਿੱਥੇ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਪੰਡਾਲ ਦੇ ਮਗਰ ਹੈ ਗੁਰਦੁਆਰਾ ਸਾਹਿਬ ਤੇ ਜਿੱਥੇ ਅੰਮ੍ਰਿਤ ਸੰਚਾਰ ਅੱਜ ਹੋਇਆ ਕੱਲ ਨੂੰ ਸੇਵਾਦਾਰ ਆਪਣੇ ਪਰਮੇਸ਼ਰ ਦੁਆਰ ਤੋਂ ਆਉਣਗੇ ਸਿੰਘ ਤੇ 10 ਵਜੇ 11 ਵਜੇ ਤੱਕ ਆ ਜਾਣਗੇ 11 ਵਜੇ ਦਾ ਟਾਈਮ ਰੱਖ ਲਓ ਉਹ ਨਾਲੇ ਤੇ ਤੁਹਾਨੂੰ ਪੋਥੀਆਂ ਦੇ ਜਾਣਗੇ ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਜਾਣਗੇ ਜਿਹੜੇ ਇਲਾਕੇ ਵਾਲੇ ਨੇੜੇ ਨੇੜੇ ਵਾਲੇ ਚਾਹੇ ਦੂਰ ਵਾਲਾ ਵੀ ਆ ਜੇ ਕੋਈ ਤਾਂ ਵੀ ਕੋਈ ਪੈਸਾ ਨਹੀਂ ਪੋਥੀਆਂ ਫ੍ਰੀ ਦੇ ਕੇ ਜਾਣਗੇ ਸਹਿਜ ਪਾਠ ਕਰੋ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਪੰਜਾਬੀ ਪੜ੍ਹ ਲੈਂਦੇ ਹੋ ਡਰੋ ਨਾ ਸਾਡੇ ਡਰਾਉਂਦੇ ਬਹੁਤ ਹੈ ਵੀ ਤੂੰ ਆਪ ਪਾਠ ਕਰੇਗਾ ਪਾਪ ਲੱਗ ਜੂ ਜੇ ਗਲਤ ਪੜ੍ਹਤਾ ਭਾਈ ਜਿੰਨੇ ਬੰਦੇ ਵੀ ਅੱਜ ਪਾਠ ਸ਼ੁੱਧ ਕਰਦੇ ਐ ਜਿੱਦੇ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਦੇ ਗਲਤ ਵੀ ਕਰਦੇ ਹੋਣਗੇ ਹਰੇਕ ਬੰਦਾ ਜਿਹੜਾ ਅੱਜ ਵਧੀਆ ਪੜ੍ਹ ਲੈਂਦਾ ਕਦੇ ਗਲਤ ਵੀ ਤੇ ਪੜ੍ਹਦਾ ਹੀ ਹੋਊ ਪੜ੍ਹ ਪੜ੍ਹ ਕੇ ਹਿਸਾਬ ਲੱਗਣਾ ਹੈ ਹੁਣ ਮੋਟਰਸਾਈਕਲ ਸਾਡੇ ਘਰੇ ਖੜਿਆ ਜਦੋਂ ਆ ਗਿਆ ਆਪ ਹੀ ਸਿੱਖਣ ਗਏ ਸੀ ਕਿਤੇ ਆਪੇ ਹੀ ਬੰਦਾ ਪੰਗਾ ਲੈਂਦਾ ਹੌਲੀ ਹੌਲੀ ਸਿੱਖ ਜਾਂਦਾ ਟਰੈਕਟਰ ਵੀ ਐਂ ਸਿੱਖੇ ਸੀ ਆਪਾਂ ਸਿੱਖਣ ਗਏ ਸੀ ਕਿਤੇ ਜਦੋਂ ਖੜਿਆ ਹੁੰਦਾ ਘਰ ਆਪੇ ਬੰਦਾ ਹੌਲੀ ਹੌਲੀ ਤਜਰਬਾ ਹੁੰਦਾ ਇਸੇ ਤਰ੍ਹਾਂ ਹੀ ਹੈ ਗੁਰਬਾਣੀ ਦਾ ਗਿਆਨ ਜਿਹੜਾ ਲੈਣਾ ਏਦਾਂ ਹੀ ਚੱਲਣੀ ਹੈ ਗੱਲ ਹੌਲੀ ਹੌਲੀ ਸ਼ੁਰੂ ਕਰੋ ਡਰੋ ਨਾ ਡਰਾਇਆ ਬਹੁਤ ਵੀ ਨੇੜੇ ਨਾ ਜਾਈ ਹੱਥ ਨਾ ਲਾਈ ਅਸੀਂ ਉਹੀ ਹੱਥ ਲਾ ਸਕਦੇ ਹਾਂ ਅਸੀਂ ਸੁੱਚੇ ਬਹੁਤੇ ਅਸੀਂ ਸੁੱਚੇ ਹਾਂ ਅਸੀਂ ਹੱਥ ਲਾ ਸਕਦੇ ਹਾਂ ਤੁਸੀਂ ਤੇ ਪਾਪੀ ਹੋ ਤੁਸੀਂ ਤੇ ਆਮ ਬੰਦੇ ਹੋ ਐਂ ਗੱਲਾਂ ਕਰਦੇ ਇਹ ਨਾ ਸੋਚੋ ਡਰੋ ਸਾਡੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਪੋਥੀਆਂ ਲਓ ਜਿਹੜੇ ਪੰਜਾਬੀ ਪੜ੍ਹ ਸਕਦੇ ਹੋ ਭਾਈ ਪੜ੍ਹੋ ਅੰਮ੍ਰਿਤ ਛਕਿਆ ਬਹੁਤ ਚੰਗੀ ਗੱਲ ਹੈ ਜੇ ਅੰਮ੍ਰਿਤ ਨਹੀਂ ਵੀ ਛਕਿਆ ਤਾਂ ਵੀ ਪਾਠ ਸਿੱਖ ਸਕਦੇ ਹੋ ਤੁਸੀਂ ਕਰ ਸਕਦੇ ਹੋ ਇਹ ਨਹੀਂ ਵੀ ਉਹੀ ਕਰ ਸਕਦਾ ਅੰਮ੍ਰਿਤਧਾਰੀ ਜੇ ਨਹੀਂ ਵੀ ਅਜੇ ਬਣਿਆ ਪਰ ਬਾਣੀ ਤੇ ਪੜ੍ਹ ਸਕਦਾ ਅਕਲ ਲਵੇ ਸਮਝ ਲੈ ਸਕਦਾ ਤਾਂ ਕਰਕੇ ਜਿੰਨੇ ਮੇਰੇ ਵੀਰ ਹੋ ਤੁਸੀਂ ਸਾਰੇ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਜਿਹੜੀਆਂ ਪੰਜਾਬੀ ਪੜ੍ਹ ਲੈਂਦੀਆਂ ਵਧੀਆ ਪੜ੍ਹ ਲੈਂਦੀਆਂ ਪੜ੍ਹੋ ਸ਼ੁਰੂ ਕਰੋ ਪੜ੍ਹਨਾ ਇੱਦਾਂ ਹੀ ਪੜ੍ਹਨਾ ਆਊ ਹੌਲੀ ਹੌਲੀ ਇੱਕ ਸਹਿਜ ਪਾਠ ਕਰੋਗੇ ਫਿਰ ਹੌਲੀ ਹੌਲੀ ਦੂਜਾ ਫਿਰ ਤੀਜਾ ਇੱਕ ਗੱਲ ਹੋਰ ਹੈ ਸਾਲ ਚ ਭੋਗ ਪਾਇਆ ਕਰੋ ਕੋਈ ਮਗਰ ਨਹੀਂ ਸਾਡੇ ਪਿਆ ਪੰਜ ਅੰਗ ਰੋਜ਼ ਪੜ੍ਹ ਲਓ 15 ਮਿੰਟ ਰੋਜ਼ ਲਾਇਆ ਕਰੋ ਇੰਨੇ ਹੀ ਬਹੁਤ 15 ਮਿੰਟ ਰੋਜ਼ ਲਾਓਗੇ ਸਾਲ ਚ ਭੋਗ ਪੈ ਜੂ ਇੱਕ ਸਾਲ ਕਿਹੜਾ ਕੋਈ ਮਗਰ ਪਿਆ ਵੀ ਇੱਕ ਦਿਨ ਚ ਹੀ ਕਰਨਾ 15 ਦਿਨਾਂ ਚ ਕਰਨਾ ਹੈ ਹਾਂ ਬਈ ਆਮ ਨਾਰਮਲ ਵੈਸੇ ਮੈਂ ਸਲਾਹ ਦਿੰਦਾ ਹੁੰਦਾ ਵੀ 4 ਕੁ ਮਹੀਨਿਆਂ ਵਿੱਚ ਭੋਗ ਪਾ ਲਿਆ ਕਰੋ ਵਧੀਆ 4 ਕੁ ਮਹੀਨੇ ਬਹੁਤ ਹੁੰਦੇ ਆਰਾਮ ਨਾਲ ਤੁਸੀਂ ਥੋੜਾ ਥੋੜਾ ਕਰਕੇ ਪੜ੍ਹਦੇ ਰਹੋ 4 ਕੁ ਮਹੀਨਿਆਂ ਚ ਭੋਗ ਪਾ ਕੇ ਫਿਰ ਆਰੰਭ ਕਰ ਲਿਆ ਇਦਾਂ ਤੁਸੀਂ ਸ਼ੁਰੂ ਕਰੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਆਪ ਕਰਿਆ ਕਰੇ ਮਾਂ ਕਰੇ ਨਾਲੇ ਪੰਜ ਅੰਗ ਰੋਜ਼ ਕਰੀ ਜਾਵੇ ਸਾਲ ਬਾਅਦ ਭੋਗ ਪਾਵੇ ਫਿਰ ਆਰੰਭ ਕਰ ਲਏ ਜਿੱਦੇ ਭੋਗ ਪਾਵੇ ਬੱਚੇ ਦੇ ਨਾਲੇ ਤਾਂ ਜਨਮ ਦਿਨ ਮਨਾਇਆ ਗਿਆ ਨਾਲੇ ਸਹਿਜ ਪਾਠ ਹੋ ਗਿਆ ਨਾਲੇ ਬੱਚਾ ਚੇਤਾ ਰੱਖੂ ਵੀ ਮੇਰੀ ਮਾਂ ਮੇਰੇ ਜਨਮ ਦਿਨ ਤੇ ਸਹਿਜ ਪਾਠ ਕਰਦੀ ਹੁੰਦੀ ਸੀ ਬੱਚੇ ਨੂੰ ਵੀ ਯਾਦ ਰਹੂ ਕੋਈ ਬਾਪੂ ਕਰ ਸਕਦਾ ਬਜ਼ੁਰਗ ਕਰ ਸਕਦਾ ਕੋਈ ਵੀਰ ਭਰਾ ਕਰੋ ਸ਼ੁਰੂ ਲੇਟ ਨਾ ਕਰੋ ਮਨ ਬਣਾਓ ਤੇ ਆਈ ਕਾਰਡ ਆਪਣੇ ਜਿਹੜੇ ਤੁਸੀਂ ਉਹਦੀ ਕੋਈ ਫੋਟੋ ਕਾਪੀ ਹੁੰਦੀ ਨਾ ਆਈ ਕਾਰਡ ਜਿਹੜਾ ਹੁੰਦਾ ਕੁਛ ਨਾ ਕੁਛ ਨਿਸ਼ਾਨੀ ਤੇ ਹੋਵੇ ਨਾ ਵੀ ਅਗਲਾ ਪੋਥੀ ਲੈ ਕੇ ਜਾ ਕੇ ਗਾਂ ਰੂੜੀ ਤੇ ਸਿੱਟਦੇ ਬੇਅਦਬੀ ਕਰਦੇ ਮੁੜ ਕੇ ਤੇ ਜ਼ਿੰਮੇਵਾਰੀ ਹੈ ਨਾ ਜਿਹੜਾ ਪੋਥੀ ਦਵੇ ਪ੍ਰੋਬਲਮ ਹੋ ਸਕਦੀ ਹੈ ਤਾਂ ਕਰਕੇ ਭਾਈ ਥੋੜੀ ਜਿਹੀ ਕੋਈ ਉਹਦੀ ਕੋਈ ਫੋਟੋ ਕਾਪੀ ਹੋਵੇ ਆਈ ਕਾਰਡ ਵਗੈਰਾ ਦੀ ਕੋਈ ਫੋਟੋ ਕਾਪੀ ਵੀ ਆਹ ਸਾਡਾ ਐਡਰੈਸ ਹੈ ਆਹ ਓਰੀਜਨਲ ਸਾਡਾ ਹੋਵੇ ਵੀ ਆਹ ਫੋਟੋ ਕਾਪੀ ਹੋਵੇ ਉਹਦੇ ਤੋਂ ਫਿਰ ਪਤਾ ਲੱਗਦਾ ਰਹਿੰਦਾ ਤੇ ਮੇਰੀ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਪਿਛਲੇ ਪਾਸੇ ਪਿੰਡ 'ਚ ਜਿੱਥੇ ਅੱਜ ਅੰਮ੍ਰਿਤ ਸੰਚਾਰ ਹੋਇਆ ਉੱਥੇ ਸਵੇਰੇ ਸਾਡੀ ਟੀਮ ਆਏਗੀ ਸਿੰਘਾਂ ਦੀ ਜਿਹੜੇ ਸਹਿਜ ਪਾਠ ਆਰੰਭ ਕਰਾਉਣਗੇ ਇੱਦਾਂ ਸਾਰਿਆਂ ਨੂੰ ਬਿਠਾ ਕੇ ਤੁਹਾਡੇ ਨਾਲੇ ਪੋਥੀਆਂ ਦੇ ਜਾਣਗੇ ਨਾਲੇ ਸਹਿਜ ਪਾਠ ਕਰਨਾ ਕਿਵੇਂ ਆ ਦੱਸ ਕੇ ਜਾਣਗੇ ਵੀਰ ਭਰਾ ਮੇਰੇ ਸਾਰੇ ਭੈਣਾਂ ਵੀ ਮੇਰੀਆਂ ਤਿਆਰੀਆਂ ਕਰੋ ਜ਼ਰੂਰ ਸਹਿਜ ਪਾਠ ਕਰੋ ਅੰਮ੍ਰਿਤ ਛਕ ਲਿਆ ਦਾਖਲਾ ਲੈ ਲਿਆ ਹੁਣ ਅੱਗੇ ਚੱਲੀਏ ਥੋੜ੍ਹਾ ਥੋੜ੍ਹਾ ਅੱਗੇ ਚੱਲੀਏ ਤੇ ਨਾਲ ਨਾਲ ਦੀਵਾਨ ਤੁਸੀਂ ਸੁਣਦੇ ਰਹਿੰਦੇ ਆ ਥੋੜ੍ਹਾ ਥੋੜ੍ਹਾ ਜਿੰਨੀ ਕੁ ਆਪਾਂ ਕੋਸ਼ਿਸ਼ ਕਰੀਏ ਨੇੜੇ ਤੇੜੇ ਕਿਤੇ ਵੀ ਪ੍ਰੋਗਰਾਮ ਹੋਵੇ ਜੇ ਨਾ ਹੋਵੇ ਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੁਹਾਨੂੰ ਪਤਾ ਹੀ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿਹੜਾ ਆਪਣੇ ਨੇੜੇ ਹੀ ਪੈ ਜਾਂਦਾ ਹੈ ਕੋਈ ਬਹੁਤਾ ਦੂਰ ਨਹੀਂ ਘੰਟਾ ਕੁ ਲੱਗਦਾ ਇੱਥੋਂ ਤੇ ਜਿਨ੍ਹਾਂ ਕੋਲ ਸਮਾਂ ਹੁੰਦਾ ਭਾਈ ਉੱਥੇ ਵੀ ਮਹੀਨੇ ਬਾਅਦ ਦੀਵਾਨ ਹੁੰਦਾ ਹੈ ਨਾਲੇ ਅੰਮ੍ਰਿਤ ਸੰਚਾਰ ਹੁੰਦਾ ਹੈ ਐਤਕੀ ਜਿਹੜਾ ਮਾਰਚ ਦਾ ਫਰਵਰੀ ਦਾ 4 ਫਰਵਰੀ ਦਾ ਦੀਵਾਨ ਆਏਗਾ ਪਹਿਲਾ ਦੀਵਾਨ ਜਿਹੜਾ ਮਹੀਨੇ ਦਾ ਐਤਵਾਰ ਵੈਸੇ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਪ੍ਰੋਗਰਾਮ ਹੁੰਦਾ ਤਿਆਰੀ ਕਰੋ ਜਿੰਨਾ ਕੋਲ ਟਾਈਮ ਹੋਵੇ ਉੱਥੇ ਦਰਸ਼ਨ ਦੇਣਾ ਐਤਵਾਰ ਦੁਪਹਿਰ ਦਾ ਦੀਵਾਨ 10 ਤੋਂ ਸ਼ਾਮ 4 ਵਜੇ ਤੱਕ ਹੋਏਗਾ 4 ਫਰਵਰੀ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਤੇ ਇੱਥੇ ਮੈਨੂੰ ਆ ਲਿਸਟ ਪਿੰਡ ਬਦਰਾ ਅਗਲੇ ਸਾਲ ਕਹਿੰਦੇ ਸਾਨੂੰ ਪ੍ਰੋਗਰਾਮ 19 ਵਿੱਚ ਦੇ ਦਿਓ ਜੇ ਚਲੋ ਜਿਉਂਦੇ ਰਹੇ ਕੋਈ ਨਹੀਂ ਆਪਾਂ ਪਿਛਲੇ ਸਾਲ ਕੋਟ ਦੁੱਨੇ ਲਾਏ ਸੀ ਤੇ ਮੈਂ ਕਿਹਾ ਸੀ ਅਗਲੇ ਸਾਲ ਆਪਾਂ ਕੋਟ ਦੁੱਨੇ ਰਹਿਣ ਦਿਆਂਗੇ ਸਪਾਲਾਂ ਵਾਲੇ ਰੱਖ ਲਓ ਤਾਂ ਵੀ ਠੀਕ ਹੈ ਤੇ ਜੇ ਸਪਾਲਾਂ ਵਾਲੇ ਅਗਲੀ ਵਾਰੀ ਜੇ ਬਦਰਾ ਤੁਹਾਡੇ ਨੇੜੇ ਤੇੜੇ ਮੇਰੇ ਬਦਰਾ ਨੇੜੇ ਹੀ ਹੈ ਕਿਤੇ ਨਾਲ ਹੀ ਪੈਂਦਾ ਚਲੋ ਕੋਈ ਨਹੀਂ ਸਪਾਲਾਂ ਰਹਿਣ ਦਿਆਂਗੇ ਫਿਰ ਅਗਲੇ ਸਾਲ ਬਦਰੇ ਜੇ ਜਿਉਂਦੇ ਰਹੇ ਤੇ ਆਪਾਂ ਫਿਰ ਬਦਰੇ ਉੱਥੇ ਰੱਖ ਲਾਂਗੇ ਪ੍ਰੋਗਰਾਮ ਸਾਡਾ ਮਤਲਬ ਤੇ ਪ੍ਰੋਗਰਾਮ ਜਿਹੜਾ ਹੈ ਨਾ ਉਹਦਾ ਇੱਕੋ ਹੀ ਹੈ ਵੀ ਆਪਾਂ ਸਾਰੇ ਭੈਣ ਭਰਾ ਇਲਾਕਾ ਇੱਕੋ ਹੀ ਹੈ ਇਕੱਠੇ ਹੋ ਕੇ ਰਲ ਮਿਲ ਕੇ ਥੋੜ੍ਹਾ ਚਿਰ ਗੱਲਬਾਤ ਕਰੀਏ ਵੈਸੇ ਜਿਹੜੇ ਰਾਤ ਦੇ ਦੀਵਾਨ ਹੁੰਦੇ ਨੇ ਰਾਤ ਦੇ ਦੀਵਾਨ ਦਾ ਟਾਈਮ ਬੜਾ ਵਧੀਆ ਲਈ ਰਹਿੰਦਾ ਵੀ ਚਾਹੇ 11 ਵੀ ਵੱਜ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ 3 ਘੰਟੇ 3.5 ਘੰਟੇ ਵੀ ਹੋ ਜਾਣ ਤਾਂ ਵੀ ਕੋਈ ਨਹੀਂ ਪਰ ਦਿਨ ਦੇ ਦੀਵਾਨ 'ਚ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੈ ਕੰਮਾਂ ਕਾਰਾਂ ਵਾਲੇ ਆ ਸਾਰੇ ਜ਼ਿਆਦਾ ਆਪਾਂ ਲੇਟ ਨਹੀਂ ਕਰ ਸਕਦੇ ਸੋ ਲੌਂਗੋਵਾਲ ਦੀ ਸੰਗਤ ਵੀ ਇੱਥੇ ਆਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਵੀ ਮਈ ਦੇ ਵਿੱਚ ਆਪਾਂ ਲੌਂਗੋਵਾਲ ਵਿੱਚ ਪ੍ਰੋਗਰਾਮ ਜਿਹੜਾ ਹੈ ਉਹ ਰੱਖਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖਣ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਫਿਰ ਆਪਾਂ ਚਾਲਾ ਪਾਉਣਾ ਪਹਿਲਾਂ ਨਹੀਂ ਜੀ ਜਾਣਾ ਗੁਰੂ ਜੀ ਜਾਣਗੇ ਆਪਾਂ ਸਾਰੇ ਮਗਰ ਮਗਰ ਚੱਲਦੇ ਹਾਂ ਵਿੱਚ ਸ਼ਰਾਰਤੀ ਬੰਦੇ ਕਈ ਆ ਜਾਂਦੇ ਜੀ ਪਰਸ ਮੋਬਾਈਲ ਕਈ ਚੋਰੀ ਕਰਕੇ ਲੈ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਭੀੜ ਵਿੱਚ ਪਤਾ ਨਹੀਂ ਲੱਗਦਾ ਤੇ ਤੁਸੀਂ ਖਿਆਲ ਰੱਖਿਓ ਭਾਈ ਜਿਹੜੇ ਪਹਿਰੇਦਾਰ ਹੋ ਨਾ ਉਹ ਵੀ ਖਿਆਲ ਰੱਖਿਓ ਬਾਕੀ ਸੰਗਤ ਮੱਥਾ ਟੇਕਣ ਵਾਲੀ ਆਪ ਹੀ ਖਿਆਲ ਰੱਖਿਓ ਮੋਬਾਈਲ ਪਰਸ ਬੀਬੀਓ ਤੁਸੀਂ ਗਹਿਣੇ ਗੁਣੇ ਆਪਣੇ ਸੰਭਾਲ ਕੇ ਰੱਖਿਓ ਨਿੱਕੇ ਬੱਚਿਆਂ ਦਾ ਵੀ ਖਿਆਲ ਰੱਖਿਓ ਰਸ਼ ਜ਼ਿਆਦਾ ਹੈ ਟਰਾਲੀਆਂ ਆਰਾਮ ਨਾਲ ਲੈ ਕੇ ਆਇਓ ਆਰਾਮ ਨਾਲ ਹੀ ਜਾਇਓ ਹੌਲੀ ਹੌਲੀ ਸਾਰੀਆਂ ਸੰਗਤਾਂ ਦਾ ਧੰਨਵਾਦ। ਤਿੰਨੇ ਦਿਨ ਬੋਲਦਿਆਂ ਜਿੰਨੀਆਂ ਭੁੱਲਾਂ ਗਲਤੀਆਂ ਹੋਈਆਂ ਮਾਫ ਕਰ ਦੇਣੀਆਂ। ਆਪ ਬਾਣੀ ਪੜੋ, ਗੁਰਬਾਣੀ ਦੇ ਲੜ ਲੱਗੋ, ਤਾਂ ਹੀ ਸਾਡਾ ਭਲਾ ਹੋਣਾ। ਕੱਲ ਐਤਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੈ ਤੇ ਪਰਸੋਂ ਤੋਂ ਪਿੰਡ ਬਹਾਦਰਪੁਰ ਬਰੇਟਿਆਂ ਦੇ ਕੋਲ ਪੈਂਦਾ। ਇੱਕ ਤੇ ਬਹਾਦਰਪੁਰ ਮਸਤਵਾਣਾ ਸਾਹਿਬ ਦੇ ਕੋਲ ਹੈ, ਪਰ ਇੱਕ ਬਹਾਦਰਪੁਰ ਇੱਧਰ ਪੈਂਦਾ ਬਰੇਟਿਆਂ ਦੇ ਏਰੀਏ ਦੇ ਵਿੱਚ, ਮਾਨਸਾ ਜ਼ਿਲ੍ਹਾ ਬਲਾਡਾ, ਬਲਾਡੇ ਦੇ ਨੇੜੇ। ਉਧਰ ਪ੍ਰੋਗਰਾਮ ਕੱਲ ਤੋਂ, ਪਰਸੋਂ ਤੋਂ ਤਿੰਨ ਦੀਵਾਨ ਫਿਰ ਉੱਥੇ ਹਨ। ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ, ਜਿਨ੍ਹਾਂ ਨੌਜਵਾਨਾਂ ਨੇ ਸੇਵਾ ਕੀਤੀ ਭਾਈ, ਸਾਰਿਆਂ ਦਾ, ਕੋਟ ਦੁੰਨੇ ਵਾਲੇ ਵੀਰ ਸਾਰੇ ਜਿੰਨੇ ਲੱਗੇ ਨਾਲ, ਸਾਡੇ ਪਰਮੇਸ਼ਰ ਦੁਆਰ ਵੀ ਜਾ ਕੇ ਡਿਊਟੀ ਕਰਦੇ ਆ, ਤੇ ਅਸਪਾਲਾਂ ਦੇ ਜਿੰਨੇ ਵੀਰ ਸਾਰਿਆਂ ਦਾ, ਨੌਜਵਾਨਾਂ ਦਾ, ਪੰਚਾਇਤ ਦਾ, ਸਭ ਦਾ ਭਾਈ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ। ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਹੋਈਆਂ ਭੁੱਲਾਂ ਖਿਮਾ ਕਰਨੀਆਂ, ਗੱਜ ਕੇ ਸਾਰੇ ਆਨੰਦ ਸਾਹਿਬ ਜੀ ਬੋਲੋ, ਕੋਈ ਰਸਨਾ ਵਾਂਝੀ ਨਾ ਜੀ ਰਵੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਜਾਗਰਤਨ ਪਰਿਵਾਰ ਹਰੀਆਂ ਸ਼ਬਦ ਗਾ ਬਣਾਈ, ਤੇਰਾ ਬੰਦ ਜੀ ਵਸਾਇਆ, ਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ, ਤੇ ਮਨ ਮੇਰਿਆ ਸਦਾ ਰਹੋ ਹਰਿਆ, ਮਨ ਮੇਰੇ ਤੂੰ ਸਭ ਸਾਰਨਾ, ਕਰੇ ਤੇਰਾ ਘਰ ਸਭ ਸਵਾਰਨਾ, ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮੇ, ਸਾਹਿਬ ਕਿਆ ਨਹੀਂ ਕਰਦੇ ਰਹਿ, ਕਰਤਾ ਤੇਰਾ ਸਭ ਕੁਛ ਹੈ ਦਿਸਦੇ ਹੈ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਦਿਨ ਕੈ ਮਾਨੋ ਵਸਿਆ ਵਾਜੇ ਸ਼ਬਦ ਅਨੇਰੇ, ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਮੇਰਾ ਆਧਾਰ, ਮੇਰਾ ਜਿਨ ਭੁੱਖਾ ਸਭ ਗਵਾ, ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਚਾਰੋ ਵਾਜੇ ਪੰਜ ਸ਼ਬਦ ਕੈ ਸ਼ਬਦ ਵਾਜੇ ਕੁਮਾਰੀਆ, ਪੰਜ ਰੂਪ ਦੁਆਸ ਕੀਤੇ ਕਾਲ ਪੰਜ ਕੁਮਾਰਿਆ, ਗੁਰ ਕਰ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਅਨੰਤ ਸੁਣਾਵਟ ਭਾਗੀ ਹੋ ਸਗਲ ਮਨੋਰਥ ਪੂਰੇ, ਆਪ ਬ੍ਰਹਮ ਪਵ ਪਾਇਆ ਸੂਰੇ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸਿੱਧੀ ਬਾਣੀ, ਸੰਤ ਸਾਜਨ ਭਏ ਸਭਸੇ ਪੂਰੇ ਗੁਣ ਤੇ ਜਾਣੀ, ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਵਰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਰ ਸੁਰੇ, ਬਾਬਾ ਗੁਰੂ ਮਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਹੋਏ ਰਾਣੀ ਦਾਰਾ, ਖੇਲੇ ਸਭ ਜਗ ਅੰਗਿਆਈਆਂ ਮੁਰਿਆਈਆਂ, ਵਾਜੇ ਧਰਮ ਹਦੂ ਵਾਹਿਗੁਰੂ ਜੀ ਕੀ ਫਤਿਹ। ठाकुर तुम पहर यो पिंड सब तेरी विरास तुम मात पिता हम बारक तेरे तुमरी कृपा में कोई ना जाने तुमरा अंत ऊचे ते सगल समगरी तुमरे सूत्र तारी तुम ते हो सो तुमरी गत मित तुम ही जानी नानक दास तुद आ गए अरदास हमारी जियो पिंड साब कहो नानक साब तेरी वड्याई कोई नाओ ना जाने मेरा वाहे गुरु अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक ले ते आए फिर अंगद गुर ते अमरदास रामदास हुई सहाय अर्जन हर गोबिंद नो सिमराओ श्री हर राय श्री हर कृष्ण त्याई जिस डिठे सब दुख जाए तेग बहादुर सिमरिया करनौने दया वै ताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजां त्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई ते गवाही देखण डिट कीता तिन्हां प्यारियां सच्चारियां दी कमाई दा ध्यान करके खालसा जी बोलो जी ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚ ਰੱਖਣੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਮਿੰਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਅਸਪਾਲ ਖੁਰਦ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੂ ਸਾਹਿਬ ਜਥਿਆਂ ਨੇ ਹਰੀ ਜਸ ਕੀਰਤਨ ਕੀਤਾ ਗੁਰਮਤ ਦੀਆਂ ਵਿਚਾਰਾਂ ਹੋਈਆਂ ਗੁਰਮਤ ਵਿਚਾਰਾਂ ਕਰਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਰ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਿੰਨ ਦਿਨ ਤੋਂ ਲੈ ਕੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਿਆ ਸਤਿਗੁਰੂ ਜੀ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਬਾਣੀ ਪੜ੍ਹਨ ਦਾ ਸਮਝਣ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰਨੀ ਸਤਿਗੁਰੂ ਜੀ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜੱਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਸੁਖਜੀਤ ਕੌਰ ਸਰਦਾਰ ਹਰੇ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਸੇਵਕ ਪਰਿਵਾਰਾਂ ਦੀਆਂ ਗੁਰਮਤਿ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਸੋ ਕਹੁ ਡਲ ਗੁਰ ਸੇਵੀਏ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਓ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗਹਾਰੇ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾਂ ਨਹੀਂ ਫਿਰਤ ਫਿਰਤ ਬਹੁਤੇ ਜੁਗਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ